ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਦਿਲ ਹੋ ਮੁਹੱਬਤ ਜਿਨ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਖੁਦਾਏ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਸੇ ਪੋਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਬੋਲੋ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਪਰਵਤਗਾਰ ਅਪਾਰ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਬੋਲੋ ਜਿੰਨੀ ਪਛਾਤਾ ਸੱਚ ਚੁੰਮਾ ਤੇਰੀ ਪਨ ਖੁਦਾਏ ਤੂੰ ਬਖਸ਼ੰਦਗੀ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈ ਦੀਜੈ ਬੰਦ ਤੇਰੀ ਮਨ ਹੈ ਖੁਦਾਏ ਤੇਰੀ ਮਨ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈ ਦੀਜੈ ਬੰਦਗੀ ਦੀਜੈ ਬੰਦਗੀ ਦੀਜੈ ਦਿਲ ਹੋ ਮੁਹੱਬਤ ਜਿਨ ਕੱਲ ਵੀ ਗੱਲ ਕਰਦੇ ਸੀ ਆਪਾਂ ਪਰਮਾਤਮਾ ਨੂੰ ਮਾਲਕ ਨੂੰ ਦਿਲੋਂ ਯਾਦ ਕਰੋ ਜੇ ਦਿਲੋਂ ਕਰਦੇ ਆ ਫਿਰ ਤੇ ਸਿਮਰਨ ਹੈ ਜੇ ਦਿਲੋਂ ਨਹੀਂ ਕਰਦੇ ਜੀਭ ਕੱਲੀ ਬੋਲੀ ਜਾਂਦੀ ਹੈ ਫਿਰ ਪਖੰਡ ਹੈ ਫਿਰ ਲੋਕਾਂ ਆਖਣਾ ਤੋਤਾ ਰਟਨ ਕਰੀ ਜਾਂਦਾ ਪਤਾ ਹੈ ਹੀ ਨਹੀਂ ਜੀਭ ਕਹੀ ਜਾਂਦੀ ਹੈ ਜਦੋਂ ਵੀ ਗਾਈਏ ਜੀ ਠਾਕੁਰ ਗਾਈਏ ਆਤਮ ਰੰਗ ਆਤਮ ਰੰਗ ਦਿਲੋਂ ਅੰਦਰੋਂ ਭਿੱਜ ਕੇ ਜੀਵ ਨਾ ਬੋਲੇ ਆਤਮ ਰੰਗ ਅੰਦਰੋਂ ਗਰੋਂ ਅੰਦਰ ਰੰਗ ਲੱਗੇ ਜੀ ਠਾਕੁਰ ਗਾਈਏ ਆਤਮ ਰੰਗ ਠਾਕੁਰ ਗਾਈਏ ਆਤਮ ਰੰਗ ਆਤਮ ਰੰਗ ਠਾਕੁਰ ਗਾਇਆ ਆਤਮ ਰੰਗ ਜੀ ਠਾਕੁਰ ਗਾਇਆ ਆਤਮ ਰੰਗ ਠਾਕੁਰ ਗਾਇਆ ਆਤਮ ਰੰਗ ਸ਼ਰਨੀ ਪਾ ਨਾਮ ਧਿਆਵਨ ਸ਼ਰਨੀ ਪਾ ਨਾਮ ਧਿਆਵਨ ਪਾਵਨ ਜੀ ਨਾਮ ਸ਼ਰਣੀ ਪਾ ਨਾਮ ਪਿਆਵਨ ਪੜੋ ਪੜੋ ਪੜੋ ਸ਼ਰਣੀ ਪਾ ਨਾਮ ਧਿਆ ਬੋਲ ਬੋਲ ਸ਼ਰਣੀ ਪਾ ਪੜੋ ਬੇ ਸਹਿਜ ਸਮਾਵਨ ਸੰਗ ਠਾਕੁਰ ਗਾਇਆ ਆਤਮ ਰੰਗ ਠਾਕੁਰ ਗਾਇਆ ਆਤਮ ਰੰਗ ਠਾਕੁਰ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਜਾਗੋ ਹਰ ਸੋ ਕਹੀਅਤ ਸੂਰਾ ਆਤਮ ਜਿਣੈ ਸਗਲ ਵਸਦਾ ਸਤ ਗੁਰ ਪੂਰਾ ਆਤਮ ਜਿਣੈ ਸਗਲ ਵਸਦਾ ਜਾਤਾ ਸਤ ਪੂਰਾ ਜਿਣੈ ਆਤਮ ਜਿਣੈ ਸਗਲ ਰਸ ਸਤਿਗੁਰ ਆਤਮ ਜਿਣੈ ਸਗਲ ਵਸਦਾ ਸਤਿਗੁਰ ਗੁਰ ਪੂਰਾ ਸਤਿਗੁਰ ਠਾਕੁਰ ਵਾਹਿਗੁਰੂ ਵਾਹਿਗੁਰੂ ਇੱਕ ਰਸ ਵਾਹਿਗੁਰੂ ਜਪੋ ਜਪੋ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਆ ਤੂੰ ਹੈ ਸੂਰਾ ਆਤਮ ਜਿਹਨੇ ਸਗਲ ਵਸ ਪਾਕੇ ਜਾਗ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰ ਜਨ ਕੇ ਚਰਨ ਵਸਹਿ ਮੇਰਾ ਹੀ ਸੰਗ ਪੁਨੀਤਾ ਦੇ ਜਨ ਕੀ ਤੂੰ ਦੇਹੋ ਕਿਰਪਾ ਨਿਤ ਨਾਨਕ ਕੈ ਨਾਨਕ ਕੈ ਨਾਨਕ ਕੈ ਸੁਖ ਏਹੀ ਜਨ ਕੇ ਚਰ ਵਸੇ ਹੈ ਮੇਰੇ ਰੇ ਸੰਤ ਪੁਨੀਤਾ ਜਨ ਕੇ ਚਰ ਜਨ ਕੀ ਤੂੰ ਦੇਹੋ ਕਿਰਪਾ ਨਿਤ ਨਾਨਕ ਹੈ ਸੁਖ ਜਨ ਕੀ ਤੂੰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ ਨਾਨਕ ਕੈ ਸੁਖ ਏਹੀ ठाकुर गाइए आत्म राम ठाकुर गाइए आत्म राम पढ़ो जी ठाकुर गज के बोलो सिंह आत्म जी ठाकुर गाइए आत्म रंग जी ठाकुर गाइए आत्म रंग वाहे वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु जुड़ो जुड़ो जुड़ो वाहे गुरु वाहे गुरु वाहे गुरु वाहे गुरु Thank you. ਭਗਤ ਜਨਾ ਕੈ ਸੰਗ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਪਾਪ ਗਵਾਵਣਾ ਭਗਤ ਜਨਾ ਕੈ ਸੰਗ ਭਗਤ ਜਨਾ ਕੈ ਸੰਗ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਪਾਪ ਗਵਾਵਣਾ ਨਾਨਕ ਸਦ ਬਲਿਹਾਰ ਨਨ ਨਾਨਕ ਸਦ ਬਲਿਹਾਰ ਪਲ ਪਲ ਜਾਵਣੋ ਨਨ ਨਾਨਕ ਸਦ ਬਲਿਹਾਰ ਪਲ ਪਲ ਜਾਵਣਾ ਪਲ ਪਲ ਜਾਵਣਾ ਨਨ ਨਾਨਕ ਸਦ ਬਲਿਹਾਰ ਨਾਨਕ ਸਦ ਬਲਿਹਾਰ ਪਲ ਪਲ ਜਾਵਣਾ ਸਦ ਬਲਿਹਾਰ ਪਲ ਪਲ ਜਾਵਣਾ ਪਲ ਪਲ ਜਾਵਣਾ ਰਹਿਣ ਦਿਨ ਸਪਰ ਭਾਰ ਰਹਿਣ ਦਿਨ ਸਪਰ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਜੀ ਫਿਰ ਫਤਿਹ ਬੁਲਾਓ ਸਾਰੇ ਨਹੀਂ ਬੋਲੇ ਆਓ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠਣ ਦੀ ਖੇਚਲ ਕਰੋ ਜਿਤਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਤਕਰੀਬਨ ਸਾਰੇ ਆ ਗਏ ਹੈ ਥੋੜੇ ਬਹੁਤ ਜਿਹੜੇ ਰਹਿ ਜਾਣਗੇ ਉਹ ਬਾਅਦ ਵਿੱਚ ਆਵਾਜ਼ ਮਾਰ ਕੇ ਅੱਗੇ ਮੱਥਾ ਟਿਕਾ ਦੇਵਾਂਗੇ ਪ੍ਰੇਮ ਭੇਟਾ ਬਾਅਦ ਵਿੱਚ ਰੱਖ ਲੈਣਗੇ ਮੱਥਾ ਦੂਰੋਂ ਟਿਕਾ ਕੇ ਉੱਥੇ ਹੀ ਬਿਠਾ ਲਾ ਪੰਜ ਸੱਤ ਸੇਵਾਦਾਰ ਤਕੜੇ ਹੋ ਕੇ ਰਾਹ ਦੇ ਵਿੱਚ ਬੈਠਣ ਲਾਈਨ ਬਣਾ ਕੇ ਬੈਠ ਜਾਇਓ ਜਿਹੜਾ ਕੋਈ ਵੀਰ ਭਰਾ ਭੈਣ ਆਵੇ ਉੱਥੇ ਹੀ ਬਿਠਾਈ ਜਾਇਓ ਸੋ ਆਓ ਜਿਤਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਰੱਖਿਓ ਸਤਸੰਗਤ ਵਿੱਚ ਆਉਣਾ ਗੁਰੂ ਜੀ ਦੇ ਦਰਬਾਰ ਵਿੱਚ ਆਉਣਾ ਬਹੁਤਾ ਇਹ ਸਮਝਿਆ ਜਾਂਦਾ ਵੀ ਪੂਜਾ ਕਰਕੇ ਆਈਏ ਕੋਈ ਕਿਸ ਤਰੀਕੇ ਸਿਰ ਮੰਦਰ ਵਿੱਚ ਜਾਂਦਾ ਹੈ ਕੋਈ ਕਿਵੇਂ ਜਾਂਦਾ ਹੈ ਕੋਈ ਕਿਵੇਂ ਜਾਂਦਾ ਹੈ ਪਰ ਜਿਹੜਾ ਸਾਡਾ ਗੁਰਦੁਆਰੇ ਜਾਣ ਦਾ ਸਤਿਗੁਰੂ ਦੇ ਦਰਬਾਰ ਵਿੱਚ ਜਾਣ ਦਾ ਮਕਸਦ ਹੈ ਉਹ ਹੈ ਗਿਆਨ ਲੈਣ ਜਾਣਾ ਅਕਲ ਲੈਣ ਜਾਣਾ ਸਮਝ ਲੈਣ ਜਾਣਾ ਜੀਵਨ ਜਾਚ ਲੈਣ ਜਾਣਾ ਗੁਣ ਲੈਣ ਜਾਣਾ ਇਸ ਲਈ ਆਪਾਂ ਆਉਂਦੇ ਹਾਂ ਹੁਣ ਜੇ ਬੰਦਾ ਸਪੈਸ਼ਲ ਟਾਈਮ ਕੱਢ ਕੇ ਕਿਸੇ ਸ਼ਹਿਰ ਬਾਜ਼ਾਰ ਜਾਏ ਤੇ ਗੇੜੇ ਦੇ ਕੇ ਫਿਰਦਾ ਗੇੜੇ ਦਿਨ ਦਾ ਫਿਰੀ ਜਾਏ ਪਤਾ ਨਹੀਂ ਮੈਂ ਕਿਉਂ ਆਇਆ ਸੀ ਮੈਂ ਆਇਆ ਕਾਹਦੇ ਲਈ ਸੀ ਇੱਥੇ ਮਕਸਦ ਕੀ ਸੀ ਮੇਰਾ ਹੁਣ ਸਾਡੇ ਤੇ ਆਮ ਹੀ ਸਾਡੇ ਇੱਦਾਂ ਹੀ ਕਿਹਾ ਜਾਂਦਾ ਲੋ ਭਾਈ ਜਨਮ ਸਫਲ ਹੋ ਜਾਂਦਾ ਜ਼ਿਆਦਾਤਰ ਬੰਦੇ ਆਪਣੇ ਚ ਆਮ ਹੀ ਵੀ ਕਿਉਂ ਆਏ ਹੋ ਜੀ ਇੱਥੇ ਮਾਈਕ ਕੈਮਰਾ ਲੈ ਕੇ ਉਹ ਉੱਥੇ ਬਾਹਰ ਕੋਈ ਬੰਦਾ ਪੁੱਛੀ ਜਾਏ ਇਕੱਲੇ ਇਕੱਲੇ ਨੂੰ ਕਿਉਂ ਆਏ ਸੀ ਤੇ ਬਹੁਤੇ ਸਾਡੇ ਚ ਕੀ ਕਹਿਣਗੇ ਬਸ ਜੀ ਸਮਾਂ ਸਫਲ ਹੋ ਜਾਂਦਾ ਹੈ ਜਨਮ ਸਫਲ ਹੋ ਜਾਂਦਾ ਜਨਮ ਸਫਲ ਕਿਵੇਂ ਹੋ ਜਾਂਦਾ ਭਲਾ ਜੇ ਕੋਈ ਸਟੂਡੈਂਟ ਬੱਚਾ ਕੋਈ ਪੜ੍ਹਨ ਵਾਲਾ ਜਿਹੜਾ ਆ ਵਿਦਿਆਰਥੀ ਉਹ ਬੱਚਾ ਜੇ ਕਵੇ ਵੀ ਤੂੰ ਉਹਨੂੰ ਪੁੱਛੋ ਵੀ ਤੂੰ ਸਕੂਲ ਕਿਉਂ ਆਉਣਾ ਹੈ ਤੇ ਉਹ ਕਵੇ ਜੀ ਮੇਰਾ ਜਨਮ ਸਫਲ ਹੋ ਜਾਣਾ ਬਿਲਕੁਲ ਸਹੀ ਗੱਲ ਹੈ ਪੜ੍ਹਾਈ ਅਕਲ ਆ ਜਾਣੀ ਹੈ ਸਮਝ ਆ ਜਾਣੀ ਹੈ ਨੌਲੇਜ ਆ ਜਾਣੀ ਹੈ ਪਰ ਜੇ ਪੜ੍ਹਦਾ ਹੀ ਕੱਖ ਨਹੀਂ ਤੇ ਫਿਰ ਉਹਦਾ ਜਨਮ ਕਾਹਦਾ ਸਫਲ ਹੋਊਗਾ ਜੇ ਪੜ੍ਹਾਈ ਤੇ ਕਰਦਾ ਕੋਈ ਨਹੀਂ ਇਸੇ ਤਰ੍ਹਾਂ ਸਾਡਾ ਇੱਥੇ ਮਤਲਬ ਇਹ ਹੈ ਵੀ ਗਿਆਨ ਲੈਣ ਆਉਂਦੇ ਆ ਅਸੀਂ ਅਕਲ ਲੈਣ ਆਉਂਦੇ ਆ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਅੱਧ ਤੋਂ ਪਿੱਛੇ ਰਸਤਾ ਬੰਦ ਕਰੋ ਜਿਹੜੀ ਕੋਈ ਸੰਗਤ ਆਵੇ ਅੱਧ ਤੋਂ ਪਿੱਛੇ ਜਿੱਥੇ ਉਹ ਭੈਣਾਂ ਬੈਠੀਆਂ ਉੱਥੇ ਕਿ ਟਿਕਾ ਦਿਆ ਕਰੋ ਜਿਹੜੇ ਕੋਈ ਵੀਰ ਭਰਾ ਆਉਣ ਉੱਥੇ ਹੀ ਭਾਈ ਜਾਏ ਲਓ ਹੁਣ ਇੱਧਰ ਫੇਰ ਵੇਖਿਓ ਵੀ ਅਸੀਂ ਅਕਲ ਲੈਣ ਵਾਸਤੇ ਆਉਂਦੇ ਆ ਸਮਝ ਲੈਣ ਆਉਂਦੇ ਆ ਹੁਣ ਅੱਜ ਤੱਕ ਤਾਂ ਸਾਡਾ ਸੱਚੀ ਸਾਰਿਆਂ ਦਾ ਇਹ ਹਾਲ ਹੈ ਵਿਰਲਿਆਂ ਨੂੰ ਸੱਚ ਆਪਾਂ ਵੀ ਇਦਾਂ ਹੀ ਕਰਦੇ ਰਹੇ ਆ ਵੀ ਕਿਉਂ ਜਾਂਦੇ ਆ ਸਤਸੰਗ ਵਿੱਚ ਬਸ ਕੋਈ ਇਹ ਨਹੀਂ ਕਦੇ ਸੋਚਿਆ ਵੀ ਅਕਲ ਲੈਣ ਜਾਂਦੇ ਗੁਰਦੁਆਰੇ ਕਾਹਦੇ ਲਈ ਜਾਣਾ ਅਕਲ ਲੈਣ ਜਾਣਾ ਪੜ੍ਹਨ ਜਾਣਾ ਸਮਝਣ ਜਾਣਾ ਤੇ ਜੇ ਅਸੀਂ ਗਿਆਨ ਲੈਣ ਵਾਸਤੇ ਗੁਰਦੁਆਰੇ ਆਉਂਦੇ ਅੱਜ ਆ ਸਮਾਜ ਇਦਾਂ ਦਾ ਨਾ ਹੁੰਦਾ ਮੱਥਾ ਟੇਕਣ ਆਉਂਦੇ ਆ ਪੂਜਾ ਕਰਨ ਆਉਂਦੇ ਆ ਜਿਵੇਂ ਲੋਕ ਮੰਦਰਾਂ 'ਚ ਪੂਜਾ ਕਰਨ ਜਾਂਦੇ ਆ ਬਸ ਇਦਾਂ ਅਸੀਂ ਜਾਂਦੇ ਆ ਤੇ ਚਾਹੀਦਾ ਇਹ ਸੀ ਕਿ ਸਾਡੇ ਗਿਆਨ ਲੈਣਾ ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵੈ ਪੂਜ ਨਾ ਹੋਏ ਕਹਿੰਦੇ ਪੂਜਾ ਕਰਨੀ ਕੀ ਹੈ ਨਾਮ ਨੂੰ ਧਿਆਨ ਵਿੱਚ ਜਿਹੜਾ ਬੰਦਾ ਲੈ ਆਇਆ ਨਾਮ ਨੂੰ ਧਿਆਨ 'ਚ ਲੈ ਆਇਆ ਜਿਹੜਾ ਸਮਝ ਲਓ ਉਹਨੇ ਪੂਜਾ ਕਰਨੀ ਨਾਮ ਦਾ ਇੱਕ ਅਰਥ ਤੇ ਇਹ ਹੈ ਕਿ ਰੱਬ ਦੀ ਹੋਂਦ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਜਿਹੜੇ ਸੱਜਣ ਕੱਲ ਹਾਜ਼ਰ ਸੀ ਉਹਨਾਂ ਨੇ ਸੁਣਿਆ ਸੀ ਨਾਮ ਦਾ ਮਤਲਬ ਹੈ ਪਰਮਾਤਮਾ ਦੀ ਹੋਂਦ ਜਿਹੜੇ ਬੰਦੇ ਨੂੰ ਰੱਬ ਦੀ ਹੋਂਦ ਦਾ ਅਹਿਸਾਸ ਹੈ ਸਮਝ ਲਓ ਉਹਨੂੰ ਨਾਮ ਮਿਲ ਗਿਆ ਰੱਬ ਹੈ ਮੈਨੂੰ ਵੇਖਦਾ ਉਹਦਾ ਕੈਮਰਾ ਮੇਰੇ ਤੇ ਫਿੱਟ ਹੈ ਇਹ ਹੈ ਨਾਮ ਪਰ ਇੱਕ ਅਰਥ ਨਾਮ ਦਾ ਹੋਰ ਵੀ ਹੈ ਉਹ ਕੀ ਹੈ ਸੁਣੋ ਸਭ ਤੇ ਉੱਤਮ ਹਰ ਕੀ ਕਥਾ ਜਦੋਂ ਆਪਾਂ ਗਿਆਨ ਲੈਂਦੇ ਹਾਂ ਬਹਿ ਕੇ ਸਮਝਦੇ ਹੁੰਦੇ ਆ ਨਾ ਜਦੋਂ ਆਪਾਂ ਇਦਾਂ ਜਿਵੇਂ ਆਪਾਂ ਸਾਰੇ ਭੈਣ ਭਰਾ ਸਾਰੇ ਹੀ ਆਪਾਂ ਸਮਝਦੇ ਹਾਂ ਜਦੋਂ ਵਿਚਾਰ ਕਰਦੇ ਹਾਂ ਜਦੋਂ ਸਭ ਤੇ ਉੱਤਮ ਹਰ ਕੀ ਕਥਾ ਅੱਗੇ ਨਾਮ ਸੁਨਤ ਦਰਦ ਦੁੱਖ ਲਥਾ ਭਾਵ ਕੇ ਸੱਚ ਦੀ ਕਥਾ ਸੁਣਨੀ ਗਿਆਨ ਲੈਣਾ ਇਹ ਵੀ ਨਾਮ ਲੈਣਾ ਹੀ ਹੈ ਨਾਮ ਸੁਨਤ ਪਹਿਲੀ ਪੰਕਤੀ 'ਚ ਕਥਾ ਸੁਣਨੀ ਅਗਲੀ ਪੰਕਤੀ ਵਿੱਚ ਕਿਹਾ ਨਾਮ ਸੁਣਨਾ ਵੀ ਕਥਾ ਨੂੰ ਸੁਣਨਾ ਸਮਝਣਾ ਇਹ ਵੀ ਨਾਮ ਲੈਣਾ ਹੀ ਹੈ ਗਿਆਨ ਲੈਣਾ ਵੀ ਨਾਮ ਲੈਣਾ ਹੀ ਹੈ ਜਿਹੜਾ ਬੰਦਾ ਗੁਰਬਾਣੀ ਗਿਆਨ ਨਾਲ ਪਿਆਰ ਕਰਨ ਲੱਗ ਪਿਆ ਸਮਝ ਲਓ ਉਹਦਾ ਨਾਮ ਨਾਲ ਪਿਆਰ ਪੈ ਗਿਆ ਗਿਆਨ ਲੈਣਾ ਨਾਮ ਲੈਣਾ ਅਕਲ ਲੈਣੀ ਨਾਮ ਲੈਣਾ ਸਮਝ ਲੈਣੀ ਨਾਮ ਲੈਣਾ ਇਹ ਕਿਰਪਾ ਕਰਕੇ ਜ਼ਰੂਰ ਸਮਝੋ ਆ ਸਾਰੇ ਹੀ ਆਪਣੇ ਜਿਹਦੇ ਬਹੁਤ ਬੰਦੇ ਕਹਿੰਦੇ ਨਾਮ ਦੀ ਦਾਤ ਮਿਲ ਜੇ ਕਈ ਰੀਸਮ ਰੀਸੀ ਕਹੀ ਜਾਂਦੇ ਬਸ ਜੀ ਨਾਮ ਨਾਲ ਜੁੜ ਜਾਈਏ ਇਹਦਾ ਅਰਥ ਕੀ ਹੈ ਵੀ ਗਿਆਨ ਨਾਲ ਜੁੜ ਜਾਈਏ ਅਕਲ ਲਈ ਅਸੀਂ ਜੀ ਗਿਆਨ ਲਈਏ ਇਹਦਾ ਅਰਥ ਇਹ ਹੈ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਫਾਇਦਾ ਹੀ ਤਾਂ ਸਤਿਗੁਰ ਦੀ ਬਾਣੀ ਤੋਂ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਚੱਜ ਸਿੱਖ ਜੀਵਨ ਵਿੱਚ ਹੁਣ ਪੜ੍ਹਾਈ ਤੇ ਬਹੁਤ ਕਮਾਲ ਦੀ ਹੈ ਜੀ ਇੱਥੇ ਜ਼ਿਆਦਾ ਜ਼ਰੂਰੀ ਹੈ ਕਿ ਪੜ੍ਹਾਈ ਕਰਾਈਏ ਹੁਣ ਪੜ੍ਹਾਉਣ ਵਾਲਿਆਂ ਵਿੱਚ ਸਾਡੇ 'ਚ ਕਮੀ ਜ਼ਰੂਰ ਹੈ ਵੀ ਟੀਚਰ ਨਿਕੰਮੇ ਹੈ ਜੀ ਜਿਵੇਂ ਸਵੈਟਰ ਬੁਣਨ ਵਾਲੀਆਂ ਮਾਸਟਰੀਆਂ ਹੁੰਦੀਆਂ ਕਈ ਤੇ ਕਈ ਮਾਸਟਰ ਵਿਹਲੜ ਹੀ ਹੁੰਦੇ ਆ ਬਸ ਹਾਜ਼ਰੀ ਲਾ ਦਿੰਦੇ ਆ ਪੜ੍ਹਾਉਣਾ ਕਈ ਕਈ ਟੀਚਰ ਇਦਾਂ ਦੇ ਹੁੰਦੇ ਆ ਉਸ ਹਿਸਾਬ ਦੇ ਅਸੀਂ ਆ ਵੀ ਵਿਹਲੜ ਜੇ ਨਿਕੰਮੇ ਜੇ ਟੀਚਰ ਬਣੇ ਫਿਰਦੇ ਆ ਇੱਥੇ ਸਾਡੇ ਵਰਗੇ ਪਰ ਗਿਆਨ ਹੈ ਜਿਹੜਾ ਉਹ ਬਹੁਤ ਕਮਾਲ ਦਾ ਤੇ ਗੁਰਦੁਆਰਾ ਸਾਹਿਬ ਜਾਣਾ ਸੀ ਗੁਰੂ ਦੇ ਦੁਆਰੇ ਜਾਣਾ ਸੀ ਅਕਲ ਲੈਣ ਵਾਸਤੇ ਸਮਝ ਲੈਣ ਵਾਸਤੇ ਨੌਲੇਜ ਲੈਣ ਵਾਸਤੇ ਪਰ ਉਹ ਤੇ ਵਿਰਲੇ ਵਿਰਲੇ ਹੈ ਸਮਝ ਲੈਣ ਆਉਂਦੇ ਆ ਹੁਣ ਜੇ ਪੜ੍ਹਾਈ ਨਾ ਕੀਤੀ ਫਿਰ ਤੇ ਕੋਈ ਅਰਥ ਹੀ ਨਹੀਂ ਜਿਵੇਂ ਹੁਣ ਕੋਈ ਬੱਚਾ ਸਾਡਾ ਦੱਸਿਓ ਪਿਆਰਿਓ ਜੇ ਕੋਈ ਬੰਦਾ ਐ ਕਵੇ, ਜੇ ਕੋਈ ਸਾਨੂੰ ਸਕੂਲ ਵਾਲੇ ਇਦਾਂ ਕਹਿਣ ਵੀ ਸਾਡੇ ਸਕੂਲ ਦੇ ਵਿੱਚ ਰੋਜ਼ ਤੁਹਾਡੇ ਬੱਚੇ ਨੂੰ ਗਜਰੇਲਾ ਖਵਾਵਾਂਗੇ, ਤੁਹਾਡੇ ਬੱਚੇ ਨੂੰ ਰੋਜ਼ ਪਰੌਂਠੇ ਖਵਾਵਾਂਗੇ, ਤੁਹਾਡੇ ਬੱਚੇ ਨੂੰ ਦੋ ਸਬਜ਼ੀਆਂ ਖਵਾਵਾਂਗੇ, ਤੁਹਾਡੇ ਬੱਚੇ ਨੂੰ ਰੋਜ਼ ਖੀਰ ਖਵਾਵਾਂਗੇ, ਤੁਹਾਡੇ ਬੱਚੇ ਨੂੰ ਜੂਸ ਪਿਆਵਾਂਗੇ। ਪਰ ਪੜ੍ਹਾਈ ਇੱਥੇ ਕੰਮ ਦੀ ਨਹੀਂ ਹੈ, ਪੜ੍ਹਾਈ ਦਾ ਪੜ੍ਹਾਈ ਨਹੀਂ ਇੱਥੇ। ਦੱਸੋ ਫਿਰ ਨਿਆਣੇ ਦਾਖਲ ਕਰਾਓਗੇ ਇਦਾਂ ਦੇ ਸਕੂਲ 'ਚ? ਬੋਲੋ ਪਿਆਰਿਓ, ਕਦੇ ਵੀ ਨਹੀਂ। ਤੁਸੀਂ ਪਤਾ ਕੀ ਕਹੋਗੇ, ਯਾਰ ਟਿਫਨ ਤੇ ਅਸੀਂ ਘਰੋਂ ਵੀ ਭੇਜ ਦਿਆਂਗੇ, ਰੋਟੀ ਤੇ ਘਰੋਂ ਬਣਾ ਕੇ ਭੇਜ ਦਿਆਂਗੇ, ਪੜ੍ਹਾਈ ਦੀ ਗੱਲ ਕਰੋ। ਆਖੋ ਸਤਨਾਮ, ਵੀ ਅਸੀਂ ਪੜ੍ਹ ਬੱਚੇ ਨੂੰ ਪੜ੍ਹਾਉਣਾ ਹੈ ਕਿ ਇੱਥੇ ਖਵਾਉਣਾ ਹੈ? ਨਿਆਣਾ ਪੜ੍ਹਨ ਜਾਂਦਾ ਕਿ ਖਾਣ ਜਾਂਦਾ ਇੱਥੇ? ਪੜ੍ਹਾਈ ਦੀ ਗੱਲ ਕਰੋ ਤੁਸੀਂ, ਛੱਡੋ ਪਰੇ, ਛੱਡੋ ਰਹਿਣ ਦਿਓ, ਪੜ੍ਹਾਈ ਦੀ ਗੱਲ ਕਰੋ। ਟਿਫਨ ਤੇ ਆਪੇ ਘਰੋਂ ਬਣਾ ਕੇ ਭੇਜ ਦਿਆਂਗੇ। ਤੇ ਅੱਜ ਗੁਰਦੁਆਰਿਆਂ ਵਿੱਚ ਕੀ ਹੈ ਜੀ, ਆਪਾਂ ਕਿਉਂ ਜਾਂਦੇ ਹਾਂ ਗੁਰਦੁਆਰੇ? ਵੀ ਦਾਲ ਬਹੁਤ ਵਧੀਆ ਬਣੀ ਅੱਜ, ਜਲੇਬੀਆਂ ਓਏ, ਲੰਗਰ ਚੋਏ, ਐਂ ਚੱਲਦਾ ਪਿੰਡਾਂ 'ਚ, ਅੱਜ ਜਲੇਬੀਆਂ ਚੱਲਣਗੀਆਂ, ਓਏ ਅੱਜ ਅੱਜ ਚੌਲ ਬਣੇ ਆ ਮਿੱਠੇ, ਇੱਦਾਂ ਦੀਆਂ ਗੱਲਾਂ ਕਰਦੇ ਆਪਾਂ। ਖੀਰ ਬਣਾਈ ਆ ਬਹੁਤ ਵਧੀਆ, ਵੀ ਚਲੋ ਚੱਲਦੇ ਹਾਂ ਅੱਜ ਆਪਾਂ, ਐਂ ਚੱਲਣਾ। ਪੜ੍ਹਾਈ ਨਾ, ਰੋਟੀਆਂ ਤੇ ਐਂ ਕਿਹਾ ਕਰੋ ਵੀ ਘਰ ਵੀ ਮਾਲਕ ਦਾ ਦਿੱਤਾ ਹੀ ਹੈ, ਦੋ ਫੁਲਕੇ ਘਰੋਂ ਛਕ ਆਵਾਂਗੇ, ਜੇ ਸਾਰਾ ਦਿਨ ਸਤਸੰਗ ਕਰੋਗੇ ਤੇ ਦੋ ਰੋਟੀਆਂ ਨਾਲ ਵੀ ਲੈ ਆਵਾਂਗੇ, ਪਰ ਸਾਨੂੰ ਕੋਈ ਅਕਲ ਦੇ ਦਿਓ। ਆਖੋ ਸਤਨਾਮ, ਐਂ ਚਾਹੀਦਾ ਸੀ। ਆ ਹੁਣ ਫਤਿਹਗੜ੍ਹ ਸਾਹਿਬ ਸਭਾ ਆਊ ਨਾ, ਵੇਖਿਓ ਸਭਾ ਆਉਣੀ ਹੈ, ਤੁਸੀਂ ਇੱਥੋਂ ਦਿੜਵੇ ਤੋਂ ਚੱਲਿਓ, ਓਨੇ ਪਿੰਡ ਨਹੀਂ ਆਉਣੇ ਜਿੰਨੇ ਲੰਗਰ ਆਉਣਗੇ, ਜਿੰਨੇ ਓਨੇ ਅੱਡੇ ਨਹੀਂ ਆਉਣੇ ਜਿੰਨੇ ਲੰਗਰ ਆਉਣਗੇ। ਤੁਸੀਂ ਇੱਕ ਲੰਗਰ ਚੋਂ ਰੋਟੀ ਖਾ ਲਓਗੇ, ਅਗਲੇ ਕਿਲੋਮੀਟਰ ਤੋਂ ਬਾਅਦ ਫੇਰ ਆ ਜਾਣਾ, ਫੇਰ ਆ ਜੂ, ਫੇਰ ਆ ਜੂ। ਕਈ ਤੇ ਧੱਕੇ ਨਾਲ ਫੜਾ ਦਿੰਦੇ ਆ ਰੋਟੀਆਂ, ਐਂ ਫੜ ਲੈਣਗੇ ਪ੍ਰਸ਼ਾਦੇ, ਥੋੜਾ ਜਿਹਾ ਪਰੇ ਟਰਾਲੀ ਗਈ ਉੱਥੇ ਥੱਲੇ ਸਿੱਟ ਦਿੰਦੇ ਆ ਕਈ, ਐਂ ਧੱਕੇ ਨਾਲ ਜਿਹੜਾ। ਹਾਂ ਜੀ, ਬਹੁਤ ਸੇਵਾ ਚੱਲਦੀ ਹੈ ਜੀ, ਸੇਵਾ ਹੋ ਰਹੀ ਹੈ ਜੀ, ਬਹੁਤ ਵੱਡੀ ਸੇਵਾ ਕਰਦੇ ਆ। ਧੱਕੇ ਨਾਲ ਰੱਜਿਆਂ ਨੂੰ ਰਜਾਉਣ ਨੂੰ ਸੇਵਾ ਥੋੜਾ ਕਹਿੰਦੇ ਆ? ਇਹ ਕਿੱਥੇ ਲਿਖਿਆ ਵੀ ਰੱਜਿਆਂ ਨੂੰ ਰਜਾਓ ਇਹ ਸੇਵਾ? ਅਗਲਾ ਕਹੇ ਮੈਂ ਨਹੀਂ ਖਾਣਾ, ਤੁਸੀਂ ਧੱਕੇ ਨਾਲ ਖਵਾਓ, ਇਹਨੂੰ ਸੇਵਾ ਕਹਿੰਦੇ? ਇਹ ਕਿੱਥੇ ਲਿਖਿਆ? ਲੋੜਵੰਦ ਦੀ ਹੈਲਪ ਕਰਨੀ, ਲੋੜਵੰਦ ਨੂੰ ਭੁੱਖੇ ਨੂੰ ਖਵਾਉਣਾ, ਇਹ ਤੇ ਠੀਕ ਹੈ ਵੀ ਸੇਵਾ ਕਰਦੀ, ਭੁੱਖੇ ਨੂੰ ਖਵਾਉਣਾ ਸੇਵਾ ਹੈ। ਆ ਵੀ ਚਲੋ ਇਦਾਂ ਵੀ ਆਪਾਂ ਅੱਜ ਰਾਤ ਦਾ ਸਤਸੰਗ ਕਰਦੇ ਹਾਂ, ਸਾਰਾ ਇਲਾਕਾ ਇੱਥੇ ਬੈਠਾ ਹੈ, ਇਲਾਕੇ ਦੇ ਵਿੱਚੋਂ ਬਹੁਤ ਸੰਗਤ ਪਿੰਡਾਂ 'ਚੋਂ ਆ ਗਈ, ਘਰੇ ਰੋਟੀ ਬਣਾਉਣ ਦਾ ਟਾਈਮ ਨਹੀਂ ਲੱਗਿਆ ਸਾਰੇ, ਆਪਾਂ ਇੱਥੇ ਆ ਗਏ, ਤਾਂ ਕਰਕੇ ਐਂ ਕਰੋ ਸਾਂਝਾ ਚੁੱਲ੍ਹਾ ਬਾਲ ਲਓ, ਆਪਾਂ ਬਾਹਰ ਲੰਗਰ ਜਿਹੜਾ ਬਣਦਾ ਹੈ ਉਹ ਸਤਸੰਗੀਆਂ ਨੇ ਰਲ ਮਿਲ ਕੇ ਛਕ ਲਿਆ, ਆਪੇ ਬਣਾ ਲਿਆ ਤੇ ਆਪੇ ਖਾ ਲਿਆ, ਰਾਸ਼ਨ ਇਕੱਠਾ ਕਰਕੇ ਚਲੋ ਰਲ ਮਿਲ ਕੇ ਖਾ ਲਓ ਭਾਈ। ਸਤਸੰਗ ਦਾ ਟਾਈਮ ਸੀ, ਆਪਾਂ ਆਪੋ ਆਪਣੀ ਰੋਟੀ ਬਣਾ ਨਹੀਂ ਸਕਣੀ, ਇੱਥੇ ਬਣਾ ਲਓ ਸਾਂਝੀ, ਸਾਂਝਾ ਚੁੱਲ੍ਹਾ ਕਮਿਊਨਿਟੀ ਕਿਚਨ, ਲੰਗਰ ਲੱਗ ਗਿਆ। ਇਹ ਤੇ ਲੋੜ ਆਪਾਂ ਨੂੰ ਚਲੋ ਪ੍ਰਸ਼ਾਦੇ ਦੀ ਹੁਣ ਲੋੜ ਪੈਣੀ, ਆਉਂਦਿਆਂ ਖਾ ਲਿਆ, ਕਈਆਂ ਨੇ ਜਾਂਦਿਆਂ ਛਕ ਲੈਣਾ, ਚਲੋ ਇਹ ਤੇ ਨੋਰਮਲ ਗੱਲ ਹੈ, ਚਾਹੀਦਾ ਵੀ। ਸਤਸੰਗ ਦਾ ਟਾਈਮ ਸੀ, ਤਿੰਨ ਘੰਟੇ ਇੱਧਰ ਲੰਘ ਗਏ ਤੇ ਪਕਾਉਣ ਦਾ ਟਾਈਮ ਨਹੀਂ ਮਿਲਿਆ, ਗੱਲ ਠੀਕ ਹੈ। ਜਾਂ ਕਿਤੇ ਲੋੜਵੰਦ ਨੂੰ ਹੋਵੇ ਉਹਦੇ ਲਈ ਕਰੋ, ਪਰ ਰੱਜਿਆਂ ਨੂੰ ਜਾਉਣਾ ਇਹ ਕਿੱਧਰ ਦੀ ਸੇਵਾ, ਧੱਕੇ ਨਾਲ ਖਵਾਉਣਾ ਇਹ ਕਿੱਧਰ ਦੀ ਸੇਵਾ? ਤਾਂ ਕਰਕੇ ਭਾਈ ਜਾਂਦੇ ਕੀ ਕਰਨਾ, ਹੁਣ ਇੱਥੋਂ ਹੀ ਗੱਲਾਂ ਸਟਾਰਟ ਹੋ ਜਾਣੀਆਂ ਵੀ ਵੇਖਿਓ ਜੀ ਉੱਥੇ ਜੀ ਗਜਰੇਲਾ ਚੱਲਦਾ ਸੀ ਜੀ, ਜਲੇਬੀਆਂ ਚੱਲਦੀਆਂ ਸੀ ਜੀ, ਖੀਰ ਚੱਲਦੀ ਸੀ ਜੀ, ਰਿਓ ਦਾ ਲੰਗਰ ਲਾਇਆ ਸੀ ਜੀ ਕਿਸੇ ਨੇ, ਇਦਾਂ ਦੀਆਂ ਗੱਲਾਂ ਆਪਾਂ ਫਤਿਹਗੜ੍ਹ ਸਾਹਿਬ ਤੋਂ ਮੁੜ ਕੇ ਵੀ ਆਵਾਂਗੇ ਤੇ ਆਹੀ ਗੱਲਾਂ ਕਰਾਂਗੇ, ਆਹੀ ਗੱਲਾਂ ਕਰਾਂਗੇ ਜੀ ਆਉਂਦੇ ਹੋਏ ਟਰਾਲੀਆਂ 'ਚ ਵੀ ਐਂ ਕਰਿਆ, ਆਹ ਖਾਧਾ ਲੈ ਦੱਸ। ਜੇ ਤੁਹਾਡਾ ਨਿਆਣਾ ਆ ਕੇ ਐਂ ਦੱਸੀ ਜਾਵੇ ਤੁਹਾਨੂੰ ਵੀ ਜਾ ਕੇ ਆਇਆ ਸਕੂਲੇ, ਫਿਰ ਅੱਜ ਡੈਡੀ ਜੀ ਆਹ ਖਾਧਾ, ਅੱਜ ਮੈਂ ਆਹ ਖਾਧਾ, ਆਪਾਂ ਕਹਾਂਗੇ ਤੇਰੇ ਮਾਰੂ ਕੰਨ ਤੇ ਪੜ੍ਹਾਈ ਦੱਸ ਵੀ ਕੀ ਕਰਕੇ ਐ, ਹੋਊ ਕਿ ਨਹੀਂ ਹੋਊ ਦੱਸੋ ਪਿਆਰਿਓ, ਪੜ੍ਹ ਕੇ ਕੀ ਆ? ਜਦੋਂ ਗੱਲ ਕਰਦਾ ਖਾਣ ਦੀ ਕਰਦਾ, ਜਦੋਂ ਗੱਲ ਕਰਦਾ ਆਹੀ ਕਰੀ ਜਾਂਦਾ ਵੀ ਮੈਂ ਖਾ ਕੇ ਆਇਆ ਉੱਥੇ, ਮੈਂ ਆਹ ਖਾਧਾ, ਅੱਜ ਮੈਨੂੰ ਮਾਸਟਰਾਂ ਨੇ ਆਹ ਖਵਾਇਆ, ਅੱਲੇ ਦੱਸ। ਹੁਣ ਤੁਸੀਂ ਐਂ ਕਹਿੰਦੇ ਨੇ ਵੀ ਅੱਜ ਸਾਨੂੰ ਬਾਬਿਆਂ ਨੇ ਆਹ ਖਵਾਇਆ, ਅੱਜ ਬਾਬਿਆਂ ਨੇ ਸਾਨੂੰ ਆਹ ਖਵਾਇਆ, ਲੈ ਪ੍ਰਸ਼ਾਦ ਆਹ ਦਿੱਤਾ ਵੀ ਆਹ ਪ੍ਰਸ਼ਾਦ ਖਵਾਇਆ, ਲੈ ਲੈ, ਆਹੀ ਗੱਲਾਂ ਕਰਦੇ ਆ। ਹੁਣ ਤੁਹਾਡੇ ਸਮਝ 'ਚ ਆਉਂਦੀ ਇੱਕ ਗੱਲ ਵੀ ਅਸੀਂ ਐਜੂਕੇਟਡ ਕਿਉਂ ਨਹੀਂ ਬਣੇ? ਪਤਾ ਲੱਗਦਾ ਵੀ ਆਪਣੀ ਕੌਮ ਅੱਜ ਅਸੀਂ ਕਮਲੇ ਕਿਉਂ ਆ? ਪਤਾ ਲੱਗਦਾ ਕਮਲੇ ਕਿਉਂ ਆ? ਪਤਾ ਲੱਗਦਾ ਨਾ ਹੁਣ ਖਾਣ ਖੂਣ ਪਾਸੇ ਗੇੜੇ ਗੂੜੇ ਦਿੱਤੇ ਨੇ, ਇਹ ਪੜ੍ਹਾਈ ਦੀ ਤੇ ਗੱਲ ਹੀ ਨਹੀਂ ਕਰਦਾ ਕੋਈ। ਸ਼੍ਰੋਮਣੀ ਕਮੇਟੀ ਨੂੰ ਜਾ ਕੇ ਪੁੱਛ ਲਓ ਵੀ ਲੰਗਰ ਲਾਉਣਾ ਜੀ, ਕਹਿਣਗੇ ਵਾਧੂ ਪਰਮਿਸ਼ਨਾਂ ਲੈ ਲਓ ਜਿੰਨੀਆਂ ਮਰਜ਼ੀ, ਇੱਥੇ ਵੀ ਲਾ ਲਿਓ ਇੱਕ, ਇੱਥੇ ਵੀ ਲਾ ਲਿਓ, ਤੇ ਤੁਸੀਂ ਜਾ ਕੇ ਪੁੱਛਿਓ ਵੀ ਢੱਡਰੀ ਵਾਲੇ ਬਾਬੇ ਦਾ ਦੀਵਾਨ ਲਵਾਉਣਾ ਜੀ, ਕਹਿਣਗੇ ਇਹਦੀ ਪਰਮਿਸ਼ਨ ਜੀ, ਇਹਦੀ ਆਗਿਆ ਨਹੀਂ। ਮੇਰੀ ਗੱਲ ਛੱਡੋ, ਹੋਰ ਕਿਸੇ ਕਥਾਵਾਚਕ ਦਾ ਨਾਂ ਲੈ ਦਿਓ, ਮੇਰਾ ਨਾਂ ਨਾ ਲਿਓ, ਕਿਸੇ ਹੋਰ ਨੂੰ ਕਹਿ ਦਿਓ ਵੀ ਫਲਾਣੇ ਬਾਬੇ ਨੂੰ ਕਥਾਵਾਚਕ ਨੂੰ ਸੱਦਣਾ ਹੈ, ਤੇ ਕਹਿਣਗੇ ਨਾ ਸਾਡੇ ਵਾਲੀ ਬੋਲੀ ਬੋਲੂ ਜਿਹੜਾ, ਉਹ ਤੇ ਮਾੜਾ ਮੋਟਾ ਟਾਈਮ ਲਾ ਲੂ, ਇੱਥੇ ਹੋਰ ਨਹੀਂ ਕੋਈ ਲਾ ਸਕਦਾ। ਇੱਦਾਂ ਕਹਿ ਗਿਆ ਲੰਗਰਾਂ ਨੂੰ ਪ੍ਰਮੋਟ ਕੀਤਾ ਜਾਂਦਾ। ਤੇ ਜੇ ਆਪਾਂ ਆਪਾਂ ਸਮਝਦਾਰ ਹੋ ਗਏ ਨਾ ਮੇਰੇ ਵੀਰੋ ਭਾਈਓ ਭੈਣੋ, ਆਪਾਂ ਸਾਰੇ ਐਂ ਸਮਝਣ ਲੱਗ ਗਏ ਵੀ ਯਾਰ ਗੱਲ ਤੇ ਠੀਕ ਹੈ, ਆਪਾਂ ਤੇ ਭਾਈ ਅਨਪੜ੍ਹ ਹੀ ਰਹਿ ਗਏ, ਸਾਨੂੰ ਤੇ ਦੱਸਿਆ ਹੀ ਨਹੀਂ ਕੁਛ, ਅਗਲਿਆਂ ਨੇ ਖਵਾ ਕੇ ਹੀ ਮੋੜਤਾ। ਕਲਾਸਰੂਮ ਵੀ ਚਾਹੇ ਚੰਗੇ ਨਾ ਹੋਣ ਭਾਈ, ਅਗਲਾ ਕਹੇ ਸਾਡੇ ਏਸੀ ਲੱਗੇ ਨੇ ਜੀ, ਬੱਚੇ ਏਸੀ 'ਚ ਪੜ੍ਹਨਗੇ, ਆਪਾਂ ਕਹਾਂਗੇ ਪੜ੍ਹਾਈ ਦੀ ਗੱਲ ਕਰੋ ਬਾਹਰੇ ਬੋਰਡ ਥੱਲੇ ਬਿਠਾ ਕੇ ਪੜ੍ਹਾ ਦਿਆ ਕਰੋ ਭਾਈ, ਪਿੱਪਲ ਥੱਲੇ ਕਲਾਸ ਲਾ ਦਿਆ ਕਰੋ, ਪਿੱਪਲ ਥੱਲੇ ਕਲਾਸ ਲਾ ਦਿਓ ਤਾਂ ਵੀ ਕੋਈ ਨਹੀਂ, ਪੜ੍ਹਾਈ ਚੰਗੀ ਕਰਾਓ, ਏਸੀਆਂ ਦੀ ਲੋੜ ਨਹੀਂ, ਪੜ੍ਹਾਈ ਕਰਾਓ ਚੰਗੀ। ਤਾਂ ਕਰਕੇ ਹੁਣ ਜੇ ਕਿਤੇ ਆਪਣੇ ਦਿਮਾਗ 'ਚ ਇਹ ਗੱਲ ਆ ਜਾਏ ਤੇ ਬਸ ਫਿਰ ਸ਼ੁਰੂ ਕਰੀਏ ਵੀ ਐਜੂਕੇਸ਼ਨ ਲੈਣੀ, ਨੌਲੇਜ ਲੈਣੀ, ਮਾਈਂਡ ਡਿਵੈਲਪ ਹੋਵੇ, ਸਾਡੀ ਪਰਸਨੈਲਿਟੀ ਡਿਵੈਲਪ ਹੋਵੇ, ਸ਼ਖਸੀਅਤ ਬਣੇ, ਤੂੰ ਇੱਕ ਮਾਡਲ ਬਣੇ। ਘੜ ਦੇਣ ਸੱਚੇ ਪਾਤਸ਼ਾਹ ਐ ਸੁਰਤ ਘੜ ਦੇਣ, ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਰੱਬਾ ਘੜ ਤੇ ਕਮਾਲ ਦਾ ਦਿਨਾ ਤੂੰ ਬੰਦੇ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਘੜੇ ਜਾਂਦੇ ਆ, ਐਸੀ ਘਾੜਤ ਘੜ ਦਿੱਤੀ ਜਾਂਦੀ ਹੈ ਬੰਦੇ ਦੀ, ਲੋਕੀ ਖੜ ਖੜ ਵੇਖਦੇ ਆ। ਅਗਲਾ ਕਹਿੰਦਾ ਏਡਾ ਨਿਕੰਮਾ ਬੰਦਾ, ਸਿਰੇ ਦਾ ਨਿਕੰਮਾ, ਕਿਆ ਕਮਾਲ ਦਾ ਬਣ ਗਿਆ ਏ, ਜਿਵੇਂ ਹੁਣ ਲੱਕੜੀ ਤੇ ਵੇਖੋ, ਲੱਕੜ ਤੇ ਨਿਕੰਮੀ ਜੀ ਸੀ, ਬਸ ਕਿਸੇ ਚੰਗੇ ਕਾਰੀਗਰ ਦੇ ਹੱਥ 'ਚ ਆ ਗਈ, ਮਾਰ ਮਾਰ ਰੰਦੇ ਉਹਨੇ ਆਰੀਆਂ ਨਾਲ ਚੀਰ ਕੇ, ਰੰਦੇ ਲਾ ਲਾ ਕੇ ਐਂ ਬਣਾਤਾ ਇੱਕ ਖਡਾਉਣਾ ਜਿਹਾ। ਅਗਲਾ ਕਹਿੰਦਾ 2000 ਲਵਾਂਗੇ, 2000 ਵੀ ਦੇਣਾ ਪੈ ਜਾਂਦਾ ਮਾਰ ਮਾਰ ਰੰਦੇ, ਚੰਗੇ ਕਾਰੀਗਰ ਦੇ ਹੱਥ ਆਈ ਲੱਕੜੀ ਦੀ ਕਿੰਨੀ ਕੀਮਤ ਪੈ ਗਈ, ਚੰਗੇ ਕਾਰੀਗਰ ਦੇ ਹੱਥ 'ਚ ਲੋਹਾ ਆ ਗਿਆ, ਨਟ ਬੋਲਟ ਬਣਾਤਾ, ਗੱਡੀ ਖੜ ਗਈ ਚੱਲਦੀ ਨਹੀਂ, ਕਹਿੰਦੇ 2000 ਲੱਗਣਾ ਤਾਂ ਗੱਡੀ ਚੱਲੂ, ਉਹ ਕੀਮਤ ਪੈ ਗਈ, ਲੋਹਾ ਤੇ ਆਮ ਹੀ ਹੁੰਦਾ ਹੈ, ਕਾਰੀਗਰ ਦੇ ਹੱਥਾਂ 'ਚ ਆ ਜਾਂਦਾ ਹੈ, ਕਮਾਲ ਦਾ ਬਣ ਜਾਂਦਾ ਭਾਈ। ਆ ਜਿਹੜਾ ਸਾਡਾ ਦਿਮਾਗ ਘੜਨਾ ਹੈ, ਇੱਥੇ ਕੀ ਘੜਿਆ ਜਾਂਦਾ ਭਾਈ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਸਰੀਰ ਨਹੀਂ, ਇਹ ਸਰੀਰ ਦਾ ਤੇ ਫਿਰ ਆਪੇ ਹੀ ਆਪਾਂ ਧਿਆਨ, ਜਦੋਂ ਵੇਖੋ ਪਿਆਰਿਓ ਮਤ, ਜਦੋਂ ਆ ਮਤ ਘੜੀ ਗਈ ਫਿਰ ਢਿੱਡ ਦਾ ਤੇ ਆਪੇ ਧਿਆਨ ਰੱਖਾਂਗੇ ਵੀ ਬਾਹਰ ਨੂੰ ਨਾ ਆ ਜਾਏ, ਫਿਰ ਤੇ ਆਪੇ ਫਿਕਰ ਪੈ ਜੂ, ਸਿਹਤ ਦਾ ਤੇ ਆਪੇ ਹੀ ਖਿਆਲ ਰੱਖੋਗੇ, ਜਦੋਂ ਮਤ ਆ ਗਈ ਬੰਦੇ ਦੇ, ਜਦੋਂ ਮਤ ਆਊ ਫਿਰ ਆਪਣੇ ਆਪ ਬਾਰੇ ਨਹੀਂ ਆਊ, ਜਦੋਂ ਬੰਦਾ ਜਾਗ ਪਿਆ, ਜਿਹੜਾ ਹਰ ਵੇਲੇ ਆਪਣੇ ਵਿਚਾਰ ਐ ਜਾਗ ਕੇ ਵੇਖਦਾ ਵੀ ਕਿੱਦਾਂ ਦੇ ਫੁਰਨੇ, ਕਿੱਦਾਂ ਦੇ ਵਿਚਾਰ ਚੱਲਦੇ ਐ, ਕਿੱਦਾਂ ਦੀ ਉਹ ਆਪਣੇ ਆਪ ਨੂੰ ਜਿਹੜਾ ਵੇਖਦਾ, ਢਿੱਡ ਨਹੀਂ ਦਿਸੂ ਉਹਨੂੰ, ਉਹ ਅਵੇਅਰਨੈਸ ਆ ਜਾਣੀ ਹੈ ਉਹਦੇ ਵਿੱਚ, ਜਾਗ ਜਾਣਾ ਭਾਈ ਉਹਨੇ। ਤਾਂ ਕਰਕੇ ਸਾਡੇ ਗੁਰੂ ਸਾਹਿਬ ਸਾਨੂੰ ਜਗਾਉਂਦੇ ਐ, ਗੁਰੂ ਸਾਹਿਬ ਨੇ ਕਮਾਲ ਦੀ ਘਾੜਤ ਘੜਨੀ ਹੈ, ਘੜਨਾ ਤੇਰੇ ਮਨ ਨੂੰ, ਤੇਰੀ ਸੁਰਤ ਨੂੰ, ਤੇਰੀ ਬੁੱਧ ਨੂੰ ਘੜਨਾ ਭਾਈ, ਇਹਨੂੰ ਘੜਨਾ ਹੈ। ਸਰੀਰ ਉੱਤੇ ਤੇ ਚੋਲਾ ਪਾਈ ਤੂੰ ਨਾ ਪਾਈ, ਭਾਵੇਂ ਪੈਂਟ ਸ਼ਰਟ ਪਾ ਲੈ ਜਿੱਦਾਂ ਦੇ ਮਰਜ਼ੀ ਪਾਈ, ਫਿਰ ਰੰਗ ਜਿੱਦਾਂ ਦਾ ਮਰਜ਼ੀ ਪਾਈ ਫਿਰ ਬੰਨੀ, ਫਿਰ ਗੱਲ ਤੇ ਤੇਰੀ ਸੁਰਤ ਘੜੀ ਜਾਣ ਦੀ ਹੈ, ਅੰਦਰ ਵਾਲੀ ਸੁਰਤ ਘੜੀ ਜਾਵੇ ਇਹਦੀ ਲੋੜ ਹੈ, ਇਹ ਇਹ ਇਹ ਘੜਿਆ ਜਾਵੇ, ਤੇ ਜਦੋਂ ਗੁਰਬਾਣੀ ਦਾ ਗਿਆਨ ਆਪਾਂ ਪ੍ਰਾਪਤ ਕਰਦੇ ਹਾਂ ਫਿਰ ਘੜਿਆ ਜਾਂਦਾ ਹੈ। ਹਰ ਜੀਓ ਹਰ ਜੀਓ ਨਿਮਾਣਿਆ ਤੂੰ ਮਾਂ, ਨੇ ਚੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਸੱਚੇ ਪਾਤਸ਼ਾਹ ਮੇਰਿਆ ਰੱਬਾ ਤੇਰੇ ਤੋਂ ਕੁਰਬਾਨ ਜਾਈਏ, ਤੇਰੀ ਕੁਦਰਤ ਤੋਂ, ਤੇਰੀ ਕੁਦਰਤ ਤੋਂ ਕੁਰਬਾਨ ਜਾਈਏ ਤੂੰ ਨਮਾਣਿਆਂ ਨੂੰ ਮਾਣ ਦਿੰਦਾ ਹੈ ਘੜ ਦਿੰਦਾ ਹੈ ਆ ਦਿਮਾਗ ਜਿਹੜਾ ਘੜਿਆ ਜਾਂਦਾ ਭਾਈ ਇਸ ਕਰਕੇ ਸਤ ਸੰਗਤ ਵਿੱਚ ਕਾਹਦੇ ਲਈ ਆਉਣਾ ਹੈ ਗਿਆਨ ਲੈਣ ਅਕਲ ਲੈਣ ਸਮਝ ਲੈਣ ਸਦਾ ਜਿੰਦਾ ਜ਼ਿੰਦਗੀ ਦਾ ਸਵਾਦ ਮਾਣ ਸਕੀਏ ਜ਼ਿੰਦਗੀ ਦਾ ਆਨੰਦ ਲੈ ਸਕੀਏ ਜਿੱਤੇ ਕੋਈ ਅਕਲ ਵਾਲੀ ਗੱਲ ਨਾ ਸਮਝ ਆਵੇ ਐ ਕਿ ਬੇਚੈਨੀ ਲੱਗਣੀ ਚਾਹੀਦੀ ਵੀ ਯਾਰ ਸਤਸੰਗ ਚ ਗਏ ਸੀ ਅੱਜ ਤੇ ਕੁਝ ਮਿਲਿਆ ਹੀ ਨਹੀਂ ਜੇ ਗਿਆਨ ਨਹੀਂ ਮਿਲਿਆ ਤੇ ਕੱਖ ਨਹੀਂ ਮਿਲਿਆ ਗਿਆਨ ਗੁਰੂ ਹੈ ਜੇ ਗਿਆਨ ਮਿਲ ਗਿਆ ਤੇ ਅੱਜ ਗੁਰੂ ਮਿਲ ਪਿਆ ਜੇ ਅੱਜ ਗਿਆਨ ਨਹੀਂ ਹੋਇਆ ਤੇ ਤਾਂ ਮਤਲਬ ਗੁਰੂ ਅੱਜ ਮਿਲਿਆ ਹੀ ਨਹੀਂ ਜੇ ਭਾਈ ਗੁਰਬਾਣੀ ਦਾ ਗਿਆਨ ਨਾ ਪ੍ਰਾਪਤ ਕੀਤਾ ਤੇ ਫਿਰ ਤੇ ਭਾਵੇਂ ਗੇੜੇ ਤੇ ਗੇੜਾ ਦੇਈ ਜਾਓ ਆ ਜਿਆ ਕਰੋ ਫਿਰ ਚਲ ਜਿਆ ਕਰੋ ਫਿਰ ਗੁਰਦੁਆਰੇ ਜਾਓ ਫਿਰ ਆਓ ਦਿਨ ਚ 10 ਚੱਕਰ ਲਾ ਗੁਰਦੁਆਰੇ ਜਾਣ ਦਾ ਇਦਾਂ ਕੀ ਫਾਇਦਾ ਹੋਣਾ ਫਿਰ ਕਈ ਤੇ ਸਾਰਾ ਦਿਨ ਤਾਸ਼ਾਂ ਹੀ ਤਖਤ ਪੂਜੀ ਗੁਰਦੁਆਰੇ ਰੱਖੀ ਫਿਰਦੇ ਨੇ ਕਈ ਤੇ ਤਾਸ਼ਾਂ ਹੀ ਉੱਥੇ ਖੇਡਦੇ ਨੇ ਗੁਰਦੁਆਰੇ ਹੁੰਦੇ ਨੇ ਕਈ ਬੰਦੇ ਉਹਨਾਂ ਨੇ ਬੈਂਚ ਜਿਹੀ ਉੱਥੇ ਲਾਏ ਹੋਏ ਨੇ ਵੀ ਚੱਲ ਉੱਥੇ ਗੁਰਦੁਆਰੇ ਤਾਸ਼ ਖੇਡਦੇ ਬਹਿ ਕੇ ਉਹ ਇਦਾਂ ਕਰਦੇ ਆ ਕਈ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਆ ਜੇ ਗੁਰੂ ਦੀ ਪ੍ਰਤੀਤ ਮਨ ਵਿੱਚ ਨਹੀਂ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾਲ ਲਾਗੋ ਭਾਓ ਉਸ ਨੂੰ ਸੁੱਖ ਨਾ ਉਪਜੈ ਚੇਤਾ ਰੱਖਿਓ ਭਾਵੇਂ 100 ਗੇੜਾ ਆਵੋ ਜਾਓ ਲੈ 100 ਗੇ 100 ਵਾਰੀ ਆ 100 ਵਾਰੀ ਜਾ ਦਿਨ ਚ ਇੱਕ ਵਾਰੀ ਕੀ 100 ਵਾਰੀ ਆ ਭਾਵੇਂ ਜੇ ਪੱਲੇ ਸਮਝਣਾ ਨਹੀਂ ਅਕਲ ਹੀ ਨਹੀਂ ਲੈਣੀ ਫਿਰ ਫਾਇਦਾ ਕੀ ਹੈ ਗੁਰਦੁਆਰੇ ਆ ਹੁਣ ਇੰਨੀ ਕਿ ਗੱਲ ਕੱਟ ਲੈਂਦੇ ਨੇ ਮੇਰੀ ਜਿਵੇਂ ਹੁਣ ਮੈਂ ਨਹੀਂ ਕਿਹਾ ਵੀ ਜੇ ਸਮਝਣਾ ਹੀ ਨਹੀਂ ਅਕਲ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੈ ਫਿਰ ਇੰਨੀ ਕਿ ਗੱਲ ਕੱਟ ਲੈਂਦੇ ਨੇ ਲਓ ਜੀ ਇਹ ਤੇ ਕਹੀ ਜਾਂਦੇ ਨੇ ਵੀ ਗੁਰਦੁਆਰੇ ਜਾਣ ਦਾ ਫਾਇਦਾ ਹੀ ਕੋਈ ਨਹੀਂ ਪਰ ਪੂਰੀ ਗੱਲ ਤੇ ਸੁਣੋ ਗੱਲ ਨੂੰ ਸਮਝੋ ਗੁਰੂ ਦੇ ਬਚਨਾਂ ਤੇ ਜੇ ਪ੍ਰਤੀਤ ਨਹੀਂ ਜੇ ਭਰੋਸਾ ਨਹੀਂ ਫਿਰ ਕੋਈ ਅਰਥ ਨਹੀਂ ਅਸਲ 'ਚ ਲੋੜ ਹੈ ਜੋ ਗੁਰੂ ਜੀ ਕਹਿੰਦੇ ਐ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਸਾਹਿਬ ਕਹਿੰਦੇ ਨੇ ਇਹਦੇ 'ਚ ਆਪਣਾ ਭਲਾ ਜਾਣ ਮਨਾ ਵੀ ਮੇਰਾ ਭਲਾ ਹੀ ਇਹਦੇ 'ਚ ਹੈ ਗੁਰੂ ਦੇ ਬਚਨ ਸੁਣੀਏ ਮੰਨੀਏ ਸਮਝੀਏ ਵੀ ਅਕਲ ਲੈਣੀ ਹੈ ਭਾਈ ਫਿਰ ਵੇਖਿਓ ਸਵਾਦ ਆਉਂਦਾ ਤਾਂ ਹੀ ਬੇਨਤੀ ਕਰੀਦੀ ਹੈ ਹਮੇਸ਼ਾ ਆਓ ਸਤਸੰਗਤ ਵਿੱਚ ਆ ਕੇ ਗੁਰਬਾਣੀ ਦਾ ਗਿਆਨ ਲੈ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਗੱਜ ਕੇ ਗੱਜ ਕੇ ਗੱਜ ਕੇ ਸਦਾ ਜਿਉਣ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਿੱਖ ਗੁਰਮਿਲ ਚੱਜ ਅਚਾਰ ਸਿੱਖ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਇਦਾਂ ਤੇ ਭਾਈ ਟਾਈਮ ਪਾਸ ਸਾਰੇ ਹੀ ਕਰਦੇ ਆ ਪਰ ਚੱਜ ਬੰਦੇ ਨੂੰ ਗੁਰਬਾਣੀ ਦਾ ਗਿਆਨ ਦਿੰਦਾ ਫਿਰ ਭਾਵੇਂ ਪੜ੍ਹਿਆ ਹੈ ਅਨਪੜ੍ਹ ਹੈ ਪਰ ਜਿਉਣ ਦਾ ਸਲੀਕਾ ਆ ਜਾਂਦਾ ਰਿਸ਼ਤੇ ਨਿਭਾਉਣ ਦਾ ਵੀ ਵੱਲ ਆ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਸਾਰਾ ਹੀ ਭੇਤ ਆ ਜਾਂਦਾ ਇਸ ਕਰਕੇ ਚੱਜ ਸਿੱਖੀਏ ਸਦਾ ਜਿਉਣ ਦਾ ਅਰਥ ਕੀ ਹੈ ਵੀ ਰੱਬ ਸਦਾ ਹੀ ਰਹਿਣਾ ਹੈ ਨਾ ਪਰਮਾਤਮਾ ਨੇ ਪਰਮਾਤਮਾ ਸਦਾ ਰਹਿਣਾ ਹੈ ਰੱਬ ਉਦੋਂ ਵੀ ਸੀ ਜਦੋਂ ਕੁਛ ਵੀ ਨਹੀਂ ਸੀ ਜਦੋਂ ਸਮੇਂ ਦੀ ਹੱਦ ਤੋਂ ਪਿੱਛੇ ਸੀ ਸਭ ਕੁਛ ਜਦੋਂ ਯੁੱਗ ਬਣੇ ਸਮਾਂ ਬਣਿਆ ਆਦਿ ਸੱਚ ਉਦੋਂ ਵੀ ਪਹਿਲਾਂ ਹੀ ਸੱਚ ਫਿਰ ਜੁਗਾਦ ਸੱਚ ਜਦੋਂ ਤੋਂ ਸਮੇਂ ਦਾ ਆਰੰਭ ਹੋਇਆ ਉਦੋਂ ਵੀ ਸੱਚ ਹੀ ਸੀ ਹੈ ਵੀ ਸੱਚ ਅੱਜ ਵੀ ਸੱਚ ਹੈ ਤੇ ਜਦੋਂ ਕੁਛ ਵੀ ਨਹੀਂ ਹੋਣਾ ਉਦੋਂ ਵੀ ਉਹ ਹੋਏਗਾ ਨਾਨਕ ਹੋਸੀ ਭੀ ਸੱਚ ਉਹ ਹੋਏਗਾ ਉਹ ਸੱਚਾ ਤੇ ਜਦੋਂ ਉਹਦੇ ਨਾਲ ਅਸੀਂ ਇੱਕ ਮਿੱਕ ਹੋ ਗਏ ਉਹਨੇ ਵੀ ਨਹੀਂ ਮਰਨਾ ਆਪਣੀ ਸੁਰਤ ਹੁਣ ਇਸ ਵੇਲੇ ਉਹਦੇ ਨਾਲ ਜੁੜ ਜੇ ਫਿਰ ਆਪਾਂ ਕਿੱਥੇ ਮਰਾਂਗੇ ਮਰੇਗਾ ਤੇ ਸਰੀਰ ਆ ਸਰੀਰ ਮਰੇਗਾ ਤੇ ਗੁਰਬਾਣੀ ਦਾ ਗਿਆਨ ਇਹ ਕਹਿੰਦਾ ਹੈ ਕਿ ਰੱਬ ਦੇ ਨਾਲ ਤੂੰ ਸੁਰਤ ਕਰਕੇ ਜੁੜ ਜਾ ਪਰਮਾਤਮਾ ਨੇ ਮਰਨਾ ਹੀ ਨਹੀਂ ਨਾ ਫਿਰ ਤੂੰ ਮਰਨਾ ਹੈ ਇਹ ਤੇ ਸਵਾਲ ਹੀ ਨਹੀਂ ਮਰਨ ਤੋਂ ਬਾਅਦ ਜਾਵਾਂਗੇ ਕਿੱਥੇ ਕਹਿੰਦੇ ਤੂੰ ਰੱਬ ਬਣ ਜਾ ਤੂੰ ਮਰਨਾ ਹੀ ਨਹੀਂ ਫਿਰ ਮਰਨ ਤੋਂ ਬਾਅਦ ਵਾਲਾ ਤੇ ਸਵਾਲ ਹੀ ਕੋਈ ਨਹੀਂ ਰਹਿ ਜਾਂਦਾ ਕਈ ਬੰਦੇ ਸਵਾਲ ਨਹੀਂ ਕਰਦੇ ਵੀ ਮਰਨ ਤੋਂ ਬਾਅਦ ਜੰਮ ਲੈ ਕੇ ਜਾਣਗੇ ਕਿੱਧਰ ਨੂੰ ਜਾਣਗੇ ਬੰਦਾ ਜਾਂਦਾ ਕਿੱਧਰ ਨੂੰ ਹੈ ਆਉਂਦਾ ਕਿੱਧਰੋਂ ਹੈ ਕਿੱਧਰੋਂ ਆਉਂਦਾ ਕਿੱਧਰ ਨੂੰ ਜਾਂਦਾ ਬਾਅਦ ਚ ਕੀ ਬਣੂ ਪਰ ਸਤਿਗੁਰੂ ਕਹਿੰਦੇ ਹੈ ਹੋਰ ਕੁਛ ਹੋਵੇ ਨਾ ਹੋਵੇ ਰੱਬ ਜ਼ਰੂਰ ਹੋਏਗਾ ਜੇ ਕੁੱਤਾ ਗਧਾ ਵੀ ਹੋਵੇ ਤਾਂ ਵੀ ਰੱਬ ਵਿੱਚ ਹੈ ਹੀ ਹੈ ਦਰਖਤਾਂ ਵਿੱਚ ਵੀ ਰੱਬ ਹੈ ਹੀ ਹੈ ਪਰਮਾਤਮਾ ਤੇ ਸਾਰਿਆਂ ਵਿੱਚ ਹੈ ਪਰਮਾਤਮਾ ਨਾਲ ਜਦੋਂ ਕਨੈਕਸ਼ਨ ਹੋ ਗਿਆ ਰੱਬ ਨਾਲ ਜਦੋਂ ਜੁੜ ਗਿਆ ਫਿਰ ਤੇ ਸਵਾਲ ਹੀ ਨਹੀਂ ਰਹਿ ਜਾਂਦਾ ਵੀ ਮੇਰਾ ਬਾਅਦ ਚ ਕੀ ਬਣੂ ਲਹਿਰ ਕਿਉਂ ਪੁੱਛੇ ਇੱਕ ਲਹਿਰ ਬਣਦੀ ਹੈ ਮੁੜ ਕੇ ਸਮੁੰਦਰ ਦਾ ਹੀ ਰੂਪ ਹੈ ਤਾਂ ਕਰਕੇ ਆਹ ਸ਼ਬਦ ਜਿਹੜਾ ਬੰਦਾ ਇਹ ਸਵਾਲ ਕਰਦਾ ਨਾ ਵੀ ਮਰਨ ਤੋਂ ਬਾਅਦ ਕੀ ਹੋਊ ਉਹਨੂੰ ਬੇਨਤੀ ਹੈ ਸੁਰਤ ਕਰਕੇ ਪਰਮਾਤਮਾ ਨਾਲ ਕਨੈਕਸ਼ਨ ਬਣਾ ਲੈ ਸੁਰਤ ਕਰਕੇ ਰੱਬ ਨਾਲ ਇੱਕਮਿਕ ਹੋ ਜਾ ਜਿਉਂਦਾ ਜਿਉਂਦਾ ਸੁਰਤ ਰੱਬ ਨਾਲ ਜੁੜ ਜੇ ਉਹਦੇ ਵਿੱਚ ਇੰਨਾ ਲੀਨ ਹੋ ਜਾ ਕਿ ਸਵਾਲ ਹੀ ਨਹੀਂ ਰਹਿ ਜਾਣਾ ਵੀ ਮਰਨ ਤੋਂ ਬਾਅਦ ਕੀ ਹੋਣਾ ਆਹ ਸ਼ਬਦ ਨੂੰ ਕੋਖੋ ਜਿਹੜੇ ਇਸ ਰਾਹ ਤੇ ਚੱਲਣਾ ਚਾਹੁੰਦੇ ਹੋ ਨਾ ਵੀ ਨਾਮ ਜਪੀਏ ਰੱਬ ਵਾਲੇ ਪਾਸੇ ਲੱਗੀਏ ਪਰਮਾਤਮਾ ਕਿਵੇਂ ਮਿਲੇ ਆਹ ਸ਼ਬਦ ਨੂੰ ਕੋਖ ਕਰੋ ਮਰਨ ਤੋਂ ਬਾਅਦ ਕੁਛ ਵੀ ਨਹੀਂ ਉਹਦੇ ਨਾਲ ਜਿਉਂਦੇ ਜਿਉਂਦੇ ਮਿਲ ਜਾਈਏ ਜੋ ਕਿ ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਕੌਣ ਮੁੜਵਾ ਰੇ ਕੌਣ ਮੁੜਵਾ ਅਖੇ ਬੰਦਾ ਮਰ ਗਿਆ ਕਹਿੰਦੇ ਕਿਹੜਾ ਮਰਿਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਉ ਚਲਤ ਪਿਆ ਆ ਸ਼ਬਦ ਪੂਰਾ ਦਿਮਾਗ 'ਚ ਰੱਖੋ ਘਰ ਜਾ ਕੇ ਵੇਖਿਓ ਵਿਚਾਰ ਕਰਿਓ ਇਹ ਸ਼ਬਦ ਤੇ ਬਹੁਤ ਟਾਈਮ ਲਾਓ ਜਿਹੜਾ ਬੰਦਾ ਕਿੰਨੇ ਸਵਾਲ ਹੱਲ ਕਰ ਦੇਗਾ ਇਹ ਮਰਨ ਤੋਂ ਬਾਅਦ ਕੀ ਹੋਊ ਕਿੱਧਰ ਨੂੰ ਜਾਵਾਂਗੇ ਕੀ ਹੋਏਗਾ ਉਹ ਕਹਿੰਦੇ ਭਾਈ ਰੱਬ ਹੈ ਉਹਦੇ ਨਾਲ ਜੁੜ ਜਾ ਇਹ ਤੇ ਸਵਾਲ ਹੀ ਨਹੀਂ ਰਹਿ ਜਾਣਾ ਲੋ ਸੁਣੋ ਪੂਰਾ ਸ਼ਬਦ ਇੱਕ ਵਾਰ ਸੁਣੋ ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਰੋਵਣ ਹਾਰੇ ਕੀ ਕਵਨੋ ਟੇ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਦੋ ਚਲ ਤੂੰ ਭਇਆ ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰੂ ਪੇਉਠ ਸਿਧਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਪਾਇਆ ਪਖਲਾਏ ਅੰਦ ਇਹ ਤਾਂ ਰਚਨਾ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾ ਨਹ ਕੋ ਮੂਆ ਨਾ ਮਰੂਣ ਜੋ ਆ ਚੇਤਾ ਰੱਖ ਕਹਿੰਦੇ ਨਹ ਕੋ ਮੂਆ ਨਾ ਮਰਨ ਜੋ ਹੈ ਨੀ ਇੱਥੇ ਮਰਨ ਵਾਲੀ ਕੋਈ ਚੀਜ਼ ਇਹ ਲੱਗਦਾ ਹੀ ਹੈ ਵੀ ਇਹ ਅਬਨਾਸੀ ਹੈ ਕਹਿੰਦੇ ਮਰਦਾ ਇੱਥੇ ਕੁਛ ਨੀ ਭੁਲੇਖਾ ਹੀ ਪਿਆ ਆਪਾਂ ਇਸ ਟੌਪਿਕ ਤੇ ਦੋ ਕੁ ਮਿੰਟ ਗੱਲ ਕਰਦੇ ਹਾਂ ਅੱਗੇ ਹਾਂਜੀ ਸੁਣ ਲਓ ਨਹ ਕੋ ਮੂਆ ਨਾ ਮਰੂਣ ਜੋ ਨਹ ਬਿਨ ਸੈ ਅਬਨਾਸੀ ਹੋ ਜੋ ਇਹ ਜਾਣੋ ਹੋ ਸੋ ਇਹ ਨਾਹੇ ਜਾਣਨ ਹਾਰੇ ਕਹੋ ਬਾਲੂ ਜਾਓ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਸੁਣਿਓ ਕਹਿੰਦੇ ਗੁਰੂ ਨੇ ਭੁਲੇਖਾ ਕੱਢਤਾ ਗੁਰੂ ਨੇ ਗੁਰੂ ਮਤਲਬ ਗਿਆਨ ਮਿਲਿਆ ਜਦੋਂ ਸਮਝ ਮਿਲ ਗਈ ਭੁਲੇਖਾ ਕੱਢਤਾ ਵੀ ਕੁਛ ਨਹੀਂ ਮਰਦਾ ਹਸਤੀ ਰਹਿੰਦੀ ਹੈ ਕਿਵੇਂ ਭਲਾ ਆ ਸੁਣਿਓ ਮੈਂ ਤੈਨੂੰ ਹਲੇ ਵੀ ਦੋ ਕੁ ਮਿੰਟੇ ਬੇਨਤੀ ਕੀਤੀ ਸੀ ਸੁਣਿਓ ਦੇਖਿਓ ਟਾਲੀ ਦਾ ਬੀਜ ਬੀਜਿਆ ਚਪਟਾ ਜਿਹਾ ਹੁੰਦਾ ਨਾ ਟਾਲੀ ਦਾ ਬੀਜ ਗੋਲ ਨਹੀਂ ਹੁੰਦਾ ਚਪਟਾ ਜਿਹਾ ਹੁੰਦਾ ਹੁਣ ਵੇਖਿਓ ਰੂਪ ਹੋਰ ਹੈ ਬੀਜ ਦਾ ਰੂਪ ਹੋਰ ਹੈ ਤੇ ਨਾਮ ਹੋਰ ਹੈ ਬੀਜ ਬੀਜਿਆ ਸੂਵੇ ਵਾਂਗੂ ਬਾਹਰ ਨਿਕਲਿਆ ਧਰਤੀ ਚੋਂ ਹੁਣ ਉਹਦਾ ਨਾਮ ਪੈ ਗਿਆ ਅੰਕੁਰ ਰੂਪ ਬਦਲਿਆ ਤੇ ਨਾਮ ਵੀ ਬਦਲ ਗਿਆ ਵੇਖਿਓ ਬਾਹਰ ਆ ਗਿਆ ਪੱਤੇ ਕੱਢ ਲਏ ਟਾਣੀਆਂ ਬਣ ਗਈਆਂ ਹੁਣ ਕੀ ਹੈ ਜੀ ਬੂਟਾ ਪੌਦਾ ਕਹਿ ਲਓ ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ ਨਾ ਅੱਛਾ ਅੱਗੇ ਵੱਡਾ ਹੋਇਆ ਦਰਖਤ ਬਣ ਗਿਆ ਹੁਣ ਰੂਪ ਬਣ ਬਦਲ ਗਿਆ ਤੇ ਰੂਪ ਬਦਲਣ ਦੇ ਨਾਲ ਨਾਮ ਵੀ ਬਦਲ ਗਿਆ ਉਸ ਤੋਂ ਬਾਅਦ ਕੱਟ ਲਿਆ ਕੱਟ ਕੇ ਵੱਡੇ ਵੱਡੇ ਸ਼ਤੀਰ ਬਣ ਗਏ ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ ਫਿਰ ਹੋਰ ਪਤਲਾ ਕੱਟ ਲਿਆ ਫੱਟੇ ਬਣ ਗਏ ਰੂਪ ਬਦਲ ਗਿਆ ਨਾਮ ਬਦਲ ਗਿਆ ਮੁੜ ਕੇ ਅੱਗ ਚ ਸਾੜਤਾ ਕੋਲੇ ਬਣ ਗਏ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ ਲਓ ਜੀ ਮੁੜ ਕੇ ਨਾ ਇਹਨੂੰ ਮਿਟਾ ਕੇ ਵਿਖਾਓ ਮੁੜ ਕੇ ਉਹ ਕੋਲਿਆਂ ਤੋਂ ਸਵਾਹ ਬਣ ਗਈ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ ਹਵਾ ਆਈ ਉਹ ਉੱਡ ਗਿਆ ਜਰਰਾ ਬਣ ਕੇ ਫੇਰ ਉੱਡ ਗਿਆ ਰੂਪ ਬਦਲ ਗਿਆ ਨਾਮ ਬਦਲ ਗਿਆ ਹਸਤੀ ਨਹੀਂ ਮਿਟੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੂਪ ਬਦਲੇਗਾ ਨਾਮ ਬਦਲੇਗਾ ਹਸਤੀ ਰਹੇਗੀ ਮਿਟਾ ਕੇ ਵਿਖਾਓ ਮਿਟਾ ਕੇ ਵਿਖਾਓ ਮਿਟਣਾ ਨਹੀਂ ਉਹ ਇੱਕ ਜਿਹੜਾ ਜਰਰਾ ਬਣ ਕੇ ਉਹ ਉੱਡ ਗਿਆ ਖਤਮ ਕਰਕੇ ਵਿਖਾ ਖਤਮ ਤੇ ਕੋਈ ਚੀਜ਼ ਹੁੰਦੀ ਹੋਈ ਨਹੀਂ ਇੱਥੇ ਤੇ ਸਾਨੂੰ ਭੁਲੇਖਾ ਕਿਵੇਂ ਪੈ ਗਿਆ ਵੀ ਮੈਂ ਮਰੂੰ ਆਖੋ ਸਤਨਾਮ ਕਿਉਂ ਪਿਆਰਿਓ ਸਾਨੂੰ ਇਹ ਭੁਲੇਖਾ ਕਿੱਦਾਂ ਪੈ ਗਿਆ ਵੀ ਅਸੀਂ ਮਰ ਜਾਣਾ ਆ ਨੁਕਤਾ ਸਮਝਣ ਦੀ ਖੇਚਲ ਕਰੋ ਪਿਆਰਿਓ ਮੈਂ ਜਿਹੜੀ ਗੱਲ ਕਰਦਾ ਨਾ ਵੇਖੋ ਨਾ ਜਿਹੜੀ ਬੇਨਤੀ ਕਰਦਾ ਉਹਦੇ ਵੱਲ ਧਿਆਨ ਦਿਓ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਜੇ ਇਹ ਨੁਕਤਾ ਦਿਮਾਗ ਚ ਆ ਜੇ ਅੱਛਾ ਜੀ ਰੂਪ ਬਦਲਦਾ ਹੈ ਨਾਮ ਬਦਲਦਾ ਹੈ ਹਸਤੀ ਮਿਟਦੀ ਨਹੀਂ ਤੂੰ ਵੀ ਤਾਂ ਇਹੀ ਸੀ ਪਹਿਲਾਂ ਮਾਂ ਦੇ ਢਿੱਡ ਚ ਸੀ ਭਰੂਣ ਹੀ ਸੀ ਬਾਹਰ ਆਇਆ ਰੂਪ ਬਦਲ ਗਿਆ ਨਾਮ ਬਦਲ ਗਿਆ ਕਾਕਾ ਬਣ ਗਿਆ ਹੁਣ ਬੱਚਾ ਛੋਟਾ ਜਿਹਾ ਏਦਾਂ ਹੀ ਹੈ ਹੁਣ ਜਵਾਨ ਹੋ ਗਿਆ ਫਿਰ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ ਫਿਰ ਅੱਧ ਖੜ ਉਮਰ ਚ ਚੱਲਿਆ ਗਿਆ ਫਿਰ ਹੁਣ ਹੁਣ ਇਹ ਬੁੱਢਾ ਹੋ ਗਿਆ ਵੇਖ ਕੇ ਅਗਲਾ ਹੀ ਕਹਿੰਦਾ ਬੁੱਢਾ ਹੋ ਗਿਆ ਰੂਪ ਬਦਲੀ ਜਾਂਦਾ ਨਾਮ ਬਦਲੀ ਜਾਂਦਾ ਇੱਕ ਦਿਨ ਨਬਜਾਂ ਰੁਕ ਜਾਣਗੀਆਂ ਉਦਣ ਵੀ ਰੂਪ ਬਦਲ ਜੂ ਉਦਣ ਕਹਿਣਗੇ ਲਾਸ਼ ਪਈ ਨਾਮ ਵੀ ਬਦਲ ਜੂ ਫਿਰ ਸਾੜ ਦੇਣਗੇ ਫਿਰ ਆ ਫੁੱਲ ਪਏ ਨੇ ਨਾਮ ਬਦਲ ਜੂ ਫਿਰ ਚੱਕ ਕੇ ਨਹਿਰ 'ਚ ਸਿੱਟ ਦੇਣਗੇ ਉਹ ਰੂਪ ਨਾਮ ਬਦਲੀ ਜਾਣਾ ਹਸਤੀ ਨਹੀਂ ਮਿਟਣੀ ਪਰ ਜੇ ਹੁਣ ਇਸ ਨੁਕਤੇ ਤੇ ਕੰਮ ਹੋਵੇ ਭਾਵਕ ਵਿਚਾਰ ਹੋਵੇ ਗੁਰਬਾਣੀ ਦੇ ਜ਼ਰੀਏ ਆਪਾਂ ਇਸ ਆਦ ਸੱਚ ਜੁਗਾਦ ਸੱਚ ਨੂੰ ਸਮਝੀਏ ਹਰ ਚੀਜ਼ ਹੈ ਜਿਹੜੀ ਨਾ ਉਹ ਮਿਟਦੀ ਨਹੀਂ ਮਿਟੇ ਬਿਨਾਂ ਰੂਪ ਨਹੀਂ ਬਦਲਣਾ ਨਾਮ ਨਹੀਂ ਬਦਲਣਾ ਹੁਣ ਜੇ ਬੀਜ ਟੁੱਟਦਾ ਹੀ ਨਾ ਬੀਜ ਤੇ ਅੜੀ ਕਰਕੇ ਪਹਿਲਾਂ ਹਾਏ ਮੈਂ ਤੇ ਨਹੀਂ ਟੁੱਟਦਾ ਤੇ ਫਿਰ ਤੇਰਾ ਪੌਦਾ ਕਿਵੇਂ ਬਣੂਗਾ ਬੀਜ ਤੇ ਮਿਟੂ ਤਾਂ ਹੀ ਪੌਦਾ ਬਣੂ ਤੇ ਬੱਚਾ ਕਵੇ ਨਾ ਨਾ ਨਾ ਮੈਂ ਨਹੀਂ ਮਿਟ ਸਕਦਾ ਜੇ ਬੱਚਾ ਮਿਟੂ ਤੇ ਤਾਂ ਹੀ ਜਵਾਨ ਨਿਕਲੂ ਵਿੱਚੋਂ ਰੂਪ ਤੇ ਬਦਲੂ ਹੀ ਬਦਲੂ ਇਹ ਚੱਲਦਾ ਹੈ ਨਾ ਸਿਸਟਮ ਹੈ ਜਿਹੜਾ ਇਹ ਐ ਸਾਰਾ ਕੁਝ ਚੱਲ ਰਿਹਾ ਹੈ ਚਲਾਏਮਾਨ ਹੈ ਰੂਪ ਬਦਲਣਾ ਹੀ ਬਦਲਣਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਤੇਰੇ ਦੇ ਰੋਜ਼ ਤੇਰੇ ਨਵੇਂ ਕਰੋੜਾਂ ਸੈੱਲ ਬਣਦੇ ਆ ਕਰੋੜਾਂ ਮਰਦੇ ਆ ਸਾਨੂੰ ਪਤਾ ਨਹੀਂ ਲੱਗਦਾ ਇੱਕ ਦਿਨ ਚ ਤੇਰੇ ਕਰੋੜਾਂ ਸੈੱਲ ਬਣਦੇ ਆ ਕਰੋੜਾਂ ਮਰਦੇ ਆ ਅਰਬਾਂ ਸੈੱਲ ਬਾਡੀ ਚ ਬਣੀ ਜਾਂਦੇ ਆ ਮਰੀ ਜਾਂਦੇ ਆ ਬਣੀ ਜਾਂਦੇ ਆ ਮਰੀ ਜਾਂਦੇ ਆ ਉਹ ਤੇ ਨਿੱਤ ਨਵਾਂ ਹੈ ਵੱਖਰੀ ਤੋਂ ਵੱਖਰੀ ਸ਼ੇਪ ਬਣਾਉਂਦਾ ਬਸ ਹੁਣ ਜੇ ਬੰਦਾ ਕਨੈਕਟ ਉਹਦੇ ਨਾਲ ਹੋ ਗਿਆ ਜੁੜ ਜੇ ਉਹਦੇ ਨਾਲ ਗਿਆ ਬਸ ਫਿਰ ਉਹਦੇ ਨਾਲ ਜੁੜ ਜੋ ਵਿੱਚ ਹੈ ਜਿਹੜੀ ਹਸਤੀ ਮਿਟਣੀ ਨਹੀਂ ਇਹ ਗੱਲ ਸਮਝ ਆ ਗਈ ਸੀ ਸਾਹਿਬਜ਼ਾਦਿਆਂ ਨੂੰ ਤਾਂ ਹੀ ਤੇ ਨੀਂਹਾਂ 'ਚ ਖੜ ਕੇ ਕਹਿੰਦੇ ਲੈ ਮਟਾਏਗਾ ਕੀ ਸਾਨੂੰ ਸਰੀਰ ਹੀ ਖਤਮ ਹੋਣਗੇ ਬੜੀ ਵਾਰੀ ਮੈਂ ਬੇਨਤੀ ਕੀਤੀ ਨਾ ਵੀ ਜਿੱਦਾਂ ਉਹ ਸਾਹਿਬਜ਼ਾਦਿਆਂ ਦੀ ਮੂਵੀ ਆਈ ਸੀ ਉਹਦੇ 'ਚ ਕਹਿੰਦੇ ਨਹੀਂ ਸਾਹਿਬਜ਼ਾਦੇ ਆ ਗਏ ਵੀ ਮਾਤਾ ਜੀ ਦਾਦੀ ਜੀ ਸਾਨੂੰ ਕੱਲ੍ਹ ਨੂੰ ਨੀਂਹਾਂ 'ਚ ਚਿਣ ਦੇਣਗੇ ਤੇ ਦਾਦੀ ਨੇ ਕੀ ਕਿਹਾ ਸੀ ਫਿਰ ਨੀਆਂ 'ਚ ਹੀ ਚਿਣਨਗੇ ਮਾਰ ਥੋੜਾ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨੀਆਂ 'ਚ ਚਿਣਨਗੇ ਮਾਰ ਥੋੜਾ ਦੇਣਗੇ ਤੈਨੂੰ ਕੋਈ ਮਾਰ ਸਕੇ ਉਹ ਤੇ ਜੰਮਿਆ ਹੀ ਮਾਰੋਗੇ ਅੰਦਰ ਵਾਲੀ ਹਸਤੀ ਤੇ ਮਿਟਦੀ ਨਹੀਂ ਹੁੰਦੀ ਭੁਲੇਖਾ ਪੈਂਦਾ ਜਦੋਂ ਰੂਪ ਬਦਲਦਾ ਉੱਥੇ ਹੁਣ ਅਸੀਂ ਇਹਨੂੰ ਸਮਝ ਕੇ ਬੈਠੇ ਆ ਵੀ ਮੈਂ ਤੇ ਬਸ ਆਹੀ ਆ ਲੈ ਇਹ ਤੇ ਰੂਪ ਹੈ ਹੁਣ ਬਦਲੇਗਾ ਅੱਗੇ ਉਹਦੇ ਨਾਲ ਜਦੋਂ ਕਨੈਕਸ਼ਨ ਜੁੜ ਗਿਆ ਤੇ ਫਿਰ ਕੀ ਟੈਨਸ਼ਨ ਹੈ ਪਰ ਇਹ ਗੱਲ ਨੂੰ ਮਨ ਮੰਨਦਾ ਨਹੀਂ ਬੰਦਾ ਸਰੀਰ ਸਮਝਦਾ ਆਪਣੇ ਆਪ ਨੂੰ ਕੀ ਹੈ ਭਾਈ ਹੱਥਾਂ ਤੋਂ ਕੱਟ ਦਿੰਨੇ ਆ ਫਿਰ ਵੀ ਹੈ ਲੱਤਾਂ ਕੱਟ ਦਿੰਨੇ ਆ ਤੂੰ ਫਿਰ ਵੀ ਹੈ ਨੱਕ ਕੱਟ ਦਿੰਨੇ ਆ ਫਿਰ ਵੀ ਹੈ ਲੱਗਦਾ ਹੈ ਪਹਿਲਾਂ ਲੱਗਦਾ ਸੀ ਵੀ ਹੱਥ ਨਾਲੋਂ ਲੈ ਜਾਣਗੇ ਤੇ ਮਰ ਗਿਆ ਮੈਂ ਲੱਤਾਂ ਵੀ ਕੱਟਤੀਆਂ ਬਾਹਾਂ ਵੀ ਕੱਟਤੀਆਂ ਫਿਰ ਵੀ ਹੈ ਤੈਨੂੰ ਉਦੋਂ ਪਤਾ ਲੱਗਣਾ ਜਦੋਂ ਗਲ ਵੀ ਕੱਟਿਆ ਗਿਆ ਤੂੰ ਕਹਿਣਾ ਅਜੇ ਵੀ ਹੈ ਆਖੋ ਸਤਿਨਾਮ ਗੁਰੂ ਜੀ ਕਹਿੰਦੇ ਨੇ ਉਹਦੇ ਨਾਲ ਜੁੜ ਗੁਰਬਾਣੀ ਕਹਿੰਦੀ ਹੈ ਉਹ ਹਸਤੀ ਨਾਲ ਜੁੜ ਤੂੰ ਉਹ ਹੈ ਜਿਹੜਾ ਕੱਟਿਆ ਨਹੀਂ ਜਾ ਸਕਦਾ ਭੁਲੇਖਾ ਤੈਨੂੰ ਪੈਂਦਾ ਤੇਰਾ ਸਰੀਰ ਕੱਟ ਵੱਢ ਹੋ ਰਿਹਾ ਤੂੰ ਕਿਵੇਂ ਕੱਟਦੇ ਕੱਟ ਤੈਨੂੰ ਕੋਈ ਤੂੰ ਨਹੀਂ ਕੱਟਿਆ ਜਾ ਸਕਦਾ ਹੁਣ ਜਦੋਂ ਆਪਾਂ ਇਹਨਾਂ ਨੁਕਤਿਆਂ ਨੂੰ ਗੁਰਬਾਣੀ ਤੋਂ ਸਮਝਦੇ ਹਾਂ ਫਿਰ ਲੱਗਦਾ ਯਾਰ ਕਿੱਡਾ ਗਹਿਰਾ ਗਿਆਨ ਸੀ ਅਸੀਂ ਤੇ ਕਮਲਿਆਂ ਨੇ ਰਮਾਲਾ ਚੁੱਕ ਕੇ ਵੇਖੇ ਹੀ ਵੀ ਆਹ ਗੁਰੂ ਸਾਹਿਬ ਤੋਂ ਪੁੱਛਦੇ ਗੁਰਬਾਣੀ ਤੋਂ ਆਹ ਗੱਲਾਂ ਦਿਮਾਗ 'ਚ ਭਾਉਂਦੇ ਫਿਰ ਰੱਬ ਨੂੰ ਧਿਆਨ ਵਿੱਚ ਰੱਖ ਕੇ ਪਰਮਾਤਮਾ ਦੇ ਐਡੇ ਨਿਯਮਾਂ ਨੂੰ ਫਿਰ ਅਸੀਂ ਜ਼ਿੰਦਗੀ ਜਿਉਂਦੇ ਫਿਰ ਜਦੋਂ ਇਹ ਪਤਾ ਲੱਗ ਗਿਆ ਵੀ ਸੱਚਾ ਹੈ ਫਿਰ ਜ਼ਿੰਦਗੀ 'ਚੋਂ ਝੂਠ ਆਪਣੇ ਆਪ ਹੀ ਨਿਕਲ ਜਾਣਾ ਸੀ ਕੱਢੋ ਯਾਰ ਇੱਥੇ ਹੈ ਕੀ ਉਹਦੇ ਨਾਲ ਜਦੋਂ ਕਨੈਕਸ਼ਨ ਜੁੜਦਾ ਫਿਰ ਬੰਦਾ ਕਿਉਂ ਐਵੇਂ ਝੂਠੀਆਂ ਫੜਾਂ ਮਾਰਦਾ ਕਿਉਂ ਫੁਕਰੀਆਂ ਮਾਰਦਾ ਫਿਰ ਕਿਉਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਾਹਦੇ ਲਈ ਕਹਿੰਦਾ ਮੇਰੇ ਕਿੱਲੇ ਗੱਡੇ ਆ ਇੱਥੇ ਕਾਹਦੇ ਲਈ ਲੜਾਈਆਂ ਝਗੜੇ ਕਰਦੇ ਫਿਰਦੇ ਸਦਾ ਬੈਠੇ ਰਹਿਣਾ ਕੁਝ ਚੰਗਾ ਕਰਕੇ ਚੱਲੀਏ ਜੇ ਇਧਰਲੇ ਪਾਸੇ ਆਏ ਆ ਤੇ ਆਪਣੀ ਡਿਊਟੀ ਨੂੰ ਡਿਊਟੀ ਸਮਝੀਏ ਫਰਜ਼ ਸਮਝੀਏ ਆਪਣਾ ਵੇਖਿਓ ਆਪਾਂ ਸ਼ੁਰੂ ਵਿੱਚ ਇੱਕ ਸ਼ਬਦ ਪੜਿਆ ਚੌਥੇ ਪਾਤਸ਼ਾਹ ਦਾ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਕਹਿੰਦੇ ਸਾਰੇ ਤੈਨੂੰ ਧਿਆ ਰਹੇ ਆ ਜਿੰਨੇ ਵੀ ਨੇ ਤੈਨੂੰ ਧਿਆ ਰਹੇ ਆ ਜਿਵੇਂ ਆਪਾਂ ਪੜ੍ਹਦੇ ਉਹਨੇ ਵੀ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਜਦੋਂ ਆਪਾਂ ਇਦਾਂ ਪੜ੍ਹਦੇ ਆ ਵੀ ਸਾਰੇ ਤੈਨੂੰ ਗਾਉਂਦੇ ਆ ਗਾਵੇ ਖਾਣੀ ਚਾਰੇ ਜਦੋਂ ਆਉਣਾ ਵੀ ਚਾਰੇ ਖਾਣੀਆਂ ਤੈਨੂੰ ਗਾ ਰਹੀਆਂ ਸਾਰੇ ਤੈਨੂੰ ਗਾਉਂਦੇ ਆ ਇਹਦਾ ਮਤਲਬ ਹੈ ਸਾਰੇ ਤੇਰੇ ਨਿਯਮਾਂ ਵਿੱਚ ਚੱਲਦੇ ਆ ਜਿੱਦਾਂ ਦੇ ਤੂੰ ਬਣਾਏ ਨੇ ਸਾਰੇ ਉਦਾਂ ਦੇ ਹੀ ਨੇ ਬੰਦਾ ਹੀ ਉਲਟਾ ਹੈ ਜੇ ਰੱਬ ਨੇ ਕਰੇਲਾ ਬਣਾਇਆ ਨਾ ਤਾਂ ਕਰੇਲਾ ਕੌੜਾ ਹੈ ਤੇ ਕੌੜਾ ਹੀ ਹੁੰਦਾ ਹੈ ਗੰਨਾ ਮਿੱਠਾ ਹੈ ਤੇ ਮਿੱਠਾ ਹੀ ਹੁੰਦਾ ਹੈ ਨਿੰਮ ਕੌੜੀ ਹੈ ਤੇ ਕੌੜੀ ਹੁੰਦੀ ਹੈ ਹਰੇਕ ਚੀਜ਼ ਵਿੱਚ ਕੁਆਲਿਟੀ ਹੈ ਦੱਸੋ ਭਲਾ ਬੰਦੇ 'ਚ ਬੰਦੇ ਵਾਲੀ ਕੁਆਲਿਟੀ ਹੈ ਇਨਸਾਨ ਵਿੱਚ ਇਨਸਾਨ ਵਾਲੀ ਕੁਆਲਿਟੀ ਹੈ ਸਾਰਾ ਸਾਰੇ ਜਿਹੜੇ ਹੈ ਸਾਰਿਆਂ ਵਿੱਚ ਉਹਨਾਂ ਦੀ ਕੁਆਲਿਟੀ ਹੈ ਪਰ ਇਨਸਾਨ ਵਿੱਚੋਂ ਇਨਸਾਨੀਅਤ ਮਿਸ ਹੈ ਇਨਸਾਨ ਵਿੱਚ ਇਨਸਾਨੀਅਤ ਨਹੀਂ ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਹੁਣ ਸਾਡੇ ਵਰਗੇ ਦੇ ਧਾਰਨਾ ਐ ਪੜ੍ਹਦੇ ਆ ਵੀ ਤੇਰਾ ਚੱਪ ਨਾ ਕਿਸੇ ਕੰਮ ਆਉਣਾ ਪਸ਼ੂਆਂ ਦੇ ਬੋਲਿਓ ਬੋਲਿਓ ਪਸ਼ੂਆਂ ਦੇ ਹੱਡ ਵਿਕਦੇ ਤੇ ਹੁਣ ਅਗਲਾ ਸਵਾਲ ਨਹੀਂ ਕਰੂ ਅੱਜ ਦੀ ਪੀੜ੍ਹੀ ਨਵੇਂ ਬੱਚੇ ਪੁੱਛਣਗੇ ਨਹੀਂ ਐਵੇਂ ਮਾਰੀ ਜਾਂਦੇ ਹੋ ਯਾਰ ਤੁਸੀਂ ਵੀ ਬੰਦੇ ਆ ਤੇ ਬੰਦਾ ਕੰਮ ਨਹੀਂ ਆਉਂਦਾ ਕਿਡਨੀਆਂ ਬੰਦੇ ਦੀਆਂ ਕੰਮ ਆ ਜਾਂਦੀਆਂ ਅੱਖਾਂ ਬੰਦੇ ਦੀਆਂ ਕੰਮ ਆ ਜਾਂਦੀਆਂ ਲੀਵਰ ਤੱਕ ਬੰਦੇ ਦੇ ਕੰਮ ਆਉਣ ਲੱਗ ਜਾਣੇ ਨੇ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਬਦਲ ਰਿਹਾ ਬੰਦੇ ਦੀ ਬੋਡੀ ਦੇ ਕਈ ਪਾਰਟ ਕੰਮ ਆਉਂਦੇ ਐ ਤੁਸੀਂ ਕਹੀ ਜਾਂਦੇ ਹੋ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚੰਮ ਨਾ ਕਿਸੇ ਕੰਮ ਆਵੇ ਆਉਂਦਾ ਹੈ ਸਰੀਰ ਤੇ ਕੰਮ ਆਉਂਦਾ ਫਿਰ ਇਹਦਾ ਅਰਥ ਕੀ ਬਣਿਆ ਇਹਦਾ ਅਰਥ ਹੈ ਜੇ ਨਰੂ ਮਰ ਗਿਆ ਤੇ ਨਰ ਕਿਸ ਕੰਮ ਜੇ ਇਨਸਾਨੀਅਤ ਮਰ ਗਈ ਤੇਰੇ ਚੋਂ ਤੇ ਇਨਸਾਨ ਕਿਸ ਕੰਮ ਇਨਸਾਨੀਅਤ ਹੁਣ ਪਸ਼ੂ ਕੁਣਾ ਹੈ ਇਨਸਾਨੀਅਤ ਮਰੀ ਪਈ ਹੈ ਪਸ਼ੂਆਂ ਵਾਲੇ ਕੰਮ ਕਰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਵਿਚਾਰਾ ਕਰੇ ਦਿਨ ਰਾਤ ਪਸ਼ੂਆਂ ਵਾਲੇ ਕੰਮ ਕਰਦਾ ਕਹਿੰਦੇ ਕਿਸੇ ਕੰਮ ਦਾ ਨਹੀਂ ਤੂੰ ਕੁੱਤਾ ਗਧਾ ਬਣ ਕੇ ਜਿਉਂਦਾ ਹੈ ਗਿਆਨ ਨਾਲੋਂ ਟੁੱਟ ਕੇ ਕੁੱਤਾ ਗਧਾ ਬਣਿਆ ਜਿਉਂਦਾ ਹੈ ਕਿਸੇ ਕੰਮ ਦਾ ਨਹੀਂ ਇਨਸਾਨੀਅਤ ਮਰ ਜੇ ਕਿਸੇ ਕੰਮ ਦਾ ਨਹੀਂ ਤੇ ਜੇ ਪਸ਼ੂ ਪੁਣਾ ਮਰ ਜੇ ਫੇਰ ਕੰਮ ਦਾ ਬਣਨਾ ਹੈ ਫੇਰ ਗੱਲ ਬਣੂ ਤੇ ਮੇਰਿਆ ਰੱਬਾ ਮੈਨੂੰ ਤੇ ਪਤਾ ਹੀ ਨਹੀਂ ਮੇਰੇ ਕਰਮਾਂ ਦਾ ਮੇਰੇ ਤੇ ਮਿਹਰ ਕਰ ਅਕਲ ਦੇ ਮੈਂ ਸੋਹਣੇ ਕਰਮ ਕਰਾਂ ਚੰਗੇ ਕਰਮ ਕਰ ਸਕਾਂ ਜਿਵੇਂ ਆਪਾਂ ਪੜ੍ਹਦੇ ਆ ਨਾ ਸ਼ਬਦ ਪੂਰਾ ਪੜ੍ਹ ਲਓ ਨਰੂ ਮਰੈ ਨਰ ਕਾਮ ਨਾ ਹੋਵੇ ਪਸ਼ੂ ਮਰੈ ਦਸ ਕਾਜ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗੱਪ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਉਹ ਇਨਸਾਨੀਅਤ ਤੇ ਆਈ ਹੋਈ ਨਹੀਂ ਚੱਲਿਆ ਹੁਣ ਦੁਨੀਆ ਚੋਂ ਸਰੀਰ ਮਰ ਗਿਆ ਹਾਂਜੀ ਹਾਡ ਜਲੇ ਜੈਸੇ ਲੱਕੜੀ ਕਾ ਕੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜੋਗੇ ਜਮ ਕਾ ਡੰਡ ਮੂੰਡ ਮਹਿਲਾ ਗਏ ਜਦੋਂ ਮੌਤ ਆਉਂਦੀ ਹੈ ਫਿਰ ਦਿਮਾਗ ਟਕਾਣੇ ਆਉਂਦਾ ਜਦੋਂ ਜਮ ਮਤਲਬ ਮੌਤ ਉਹ ਆਉਂਦੀ ਹੈ ਫਿਰ ਦਿਮਾਗ 'ਚ ਵੜਦੀ ਹੈ ਗੱਲ ਵੀ ਯਾਰ ਗੱਲ ਤੇ ਕੁਝ ਹੋ ਰਹੀ ਹੈ ਇਨਸਾਨੀਅਤ ਮਰ ਗਈ ਕਿਸੇ ਕੰਮ ਨਹੀਂ ਪਰਮਾਤਮਾ ਨੇ ਜੋ ਗੁਣ ਪੈਦਾ ਕਰਨੇ ਸੀ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਜਿੱਦਾਂ ਦਾ ਬਣਾਇਆ ਸੀ ਬਣ ਕੇ ਵਿਖਾ ਖਿੜ ਕੇ ਵਿਖਾ ਜੇ ਤੇਰੇ 'ਚ ਤੇਰੀ ਕੁਆਲਿਟੀ ਨਾ ਹੋਈ ਟੇਸਟ ਨਾ ਹੋਇਆ ਹੁਣ ਜੇ ਵੇਖੋ ਨਾ ਸਰੋਂ ਦਾ ਸਾਗ ਬਣਾਉਂਦੇ ਹੋ ਅਗਲਾ ਕਹਿੰਦਾ ਟੇਸਟ ਨਹੀਂ ਇਹਦੇ 'ਚ ਬਣੀ ਨਹੀਂ ਗੱਲ ਜਿਸ ਸਰੋਂ ਦੇ ਵਿੱਚ ਉਹਦਾ ਟੇਸਟ ਨਾ ਹੋਵੇ ਅਸਲੀ ਨਾ ਹੋਵੇ ਸਵਾਦ ਨਹੀਂ ਨਾ ਹੋਊਗਾ ਗੰਨੇ 'ਚ ਗੰਨੇ ਦਾ ਜੇ ਟੇਸਟ ਹੀ ਨਾ ਹੋਵੇ ਜਿੱਦਾਂ ਦਾ ਕਰੇਲਾ ਬਣਾਇਆ ਕਰੇਲੇ ਦੇ ਵਿੱਚ ਉਹਦਾ ਟੇਸਟ ਹੈ ਕੁੱਤੇ ਦੇ ਵਿੱਚ ਵਫਾਦਾਰੀ ਦਾ ਗੁਣ ਹੈ ਦਿਸਦਾ ਹੈ ਟੇਸਟ ਉਹਦੇ ਵਿੱਚ ਵੀ ਆ ਗੁਣ ਹੈ ਇਹਦੇ ਵਿੱਚ ਕੁੱਤੇ 'ਚ ਕੁੱਤੇ ਵਾਲਾ ਗੁਣ ਹੈ ਕੁਆਲਿਟੀਜ਼ ਨੇ ਹਰੇਕ ਚੀਜ਼ ਵਿੱਚ ਬੜਕ ਹੈ ਸ਼ੇਰ ਦੇ ਵਿੱਚ ਆਪਣੀ ਬੜਕ ਹੈ ਪਰ ਬੰਦਾ ਹੀ ਮੀਣਾ ਜਿਹਾ ਬਣਿਆ ਫਿਰਦਾ ਇਹਦੇ 'ਚ ਕੱਖ ਨਹੀਂ ਦਿਸਦਾ ਆਖੋ ਸਤਨਾ ਬਸ ਇਹਨੂੰ ਕਹਿੰਦੇ ਬਾਕੀ ਤੇ ਸਾਰੇ ਤੈਨੂੰ ਗਾਉਂਦੇ ਨੇ ਬੰਦੇ ਹੀ ਨਹੀਂ ਗਾਉਂਦਾ ਇਹਨੂੰ ਕਹਿੰਦੇ ਆ ਵੀ ਸੂਰਜ ਹੈ ਵੇਖੋ ਸੂਰਜ ਦੇ ਵਿੱਚ ਕੁਆਲਿਟੀ ਹੈ ਤਪਦਾ ਨਹੀਂ ਰੋਜ਼ ਕਿਵੇਂ ਸੇਕ ਦਿੰਦਾ ਚੰਦਰਮਾ ਦੀ ਆਪਣੀ ਕੁਆਲਿਟੀ ਹੈ ਆ ਮਿੱਟੀ ਦੀ ਆਪਣੀ ਕੁਆਲਿਟੀ ਹੈ ਵੇਖੋ ਧਰਤੀ ਦੀ ਬੀਜ ਦੋ ਉਹਦੀ ਫੁੱਟ ਪੈਂਦਾ ਕੁਝ ਨਾ ਕੁਝ ਪਾਣੀ ਦੀ ਆਪਣੀ ਕੁਆਲਿਟੀ ਹੈ ਹਰੇਕ ਚੀਜ਼ 'ਚੋਂ ਉਹਦੀ ਕੁਆਲਿਟੀ ਦਿਸਦੀ ਹੈ ਬੰਦੇ 'ਚੋਂ ਨਹੀਂ ਦਿਸਦਾ ਕੁਛ ਕਿਸੇ ਕਿਸੇ 'ਚ ਤੁਹਾਨੂੰ ਐਂ ਲੱਗੂ ਵੀ ਆਹ ਬੰਦਿਆਂ ਵਾਲੀ ਗੱਲ ਆਹ ਬੰਦਿਆਂ ਵਾਲਾ ਕੰਮ ਉਹ ਕੁਆਲਿਟੀ ਸਾਨੂੰ ਜਿਹੜੀ ਇਨਸਾਨੀਅਤ ਹੈ ਕਦੇ ਗੁਰੂ ਨਾਨਕ 'ਚੋਂ ਦਿਸੀ ਲੋਕਾਂ ਨੂੰ ਕਦੇ ਗੁਰੂ ਅਰਜਨ ਸਾਹਿਬ 'ਚੋਂ ਦਿਸੀ ਕੁਆਲਿਟੀ ਕਦੇ ਗੁਰੂ ਗੋਬਿੰਦ ਸਿੰਘ 'ਚੋਂ ਦਿਸਦੀ ਹੈ ਉਹ ਹੈ ਕੁਆਲਿਟੀ ਉਹ ਨੇ ਮਾਡਲ ਸਾਡੇ ਜਿਨ੍ਹਾਂ ਨੂੰ ਵੇਖਣਾ ਅਸੀਂ ਉਹ ਉਹ ਉਹ ਗੁਣ ਸਾਡੇ ਵਿੱਚ ਪੈਦਾ ਹੋਣ ਉਹ ਮਿਸ ਨੇ ਭਾਈ ਉਹ ਚੀਜ਼ ਸਾਡੇ 'ਚ ਹੈ ਨਹੀਂ ਇਸੇ ਕਰਕੇ ਫਿੱਕੇ ਫਿੱਕੇ ਜੇ ਲੱਗਦੇ ਹਾਂ ਆਪਾਂ ਉਹ ਗੁਣਾਂ ਦਾ ਜ਼ਿੰਦਗੀ ਵਿੱਚ ਆ ਜਾਣਾ ਰੱਬ ਦਾ ਆ ਜਾਣਾ ਹੈ ਵੀ ਕੁਆਲਿਟੀ ਆ ਗਈ ਜ਼ਿੰਦਗੀ 'ਚ ਗੁਣਾਂ ਦਾ ਪ੍ਰਗਟ ਹੋ ਜਾਣਾ ਰੱਬ ਦਾ ਪ੍ਰਗਟ ਹੋਣਾ ਹੈ ਜ਼ਿੰਦਗੀ 'ਚ ਗੁਣ ਆਉਣੇ ਰੱਬ ਆਉਣਾ ਹੈ ਤਾਂ ਕਰਕੇ ਆਪਣੀ ਜ਼ਿੰਦਗੀ 'ਚ ਉਹਨਾਂ ਗੁਣਾਂ ਨੂੰ ਪ੍ਰਗਟ ਕਰੀਏ ਤੇ ਕਿਵੇਂ ਪ੍ਰਗਟ ਹੁੰਦੇ ਆ ਭਾਈ ਬੰਦਿਆਂ ਵਾਲੇ ਕੰਮ ਬੰਦਾ ਕਦੋਂ ਕਰਨ ਲੱਗਦਾ ਹੈ ਜਦੋਂ ਸਮਝਣ ਲੱਗਦਾ ਵੀ ਗੁਰੂ ਸਾਹਿਬ ਕਹਿੰਦੇ ਕੀ ਹੈ ਵੀ ਪੜ੍ਹ ਕੇ ਤੇ ਵੇਖੋ ਗੁਰਬਾਣੀ ਦਾ ਗਿਆਨ ਲੈਂਦੇ ਆ ਜਦੋਂ ਆਪਾਂ ਫਿਰ ਇਨਸਾਨੀਅਤ ਜਾਗ ਜਾਂਦੀ ਹੈ ਨਹੀਂ ਤਾਂ ਬੰਦਾ ਕੁੱਤਾ ਗਧਾ ਬਣ ਕੇ ਸਾਰੀ ਜ਼ਿੰਦਗੀ ਨਾ ਜੀ ਪਿਆਰਿਓ ਭਾਰ ਹੀ ਢੋਈ ਜਾਂਦਾ ਸਾਰੀ ਜ਼ਿੰਦਗੀ ਬੰਦਾ ਭਾਰ ਹੀ ਢੋਈ ਜਾਂਦਾ ਬਸ ਕੋਸ਼ਿਸ਼ ਕਰੀਏ ਕਿ ਗੁਰਬਾਣੀ ਦਾ ਗਿਆਨ ਲੈ ਕੇ ਨਾ ਸੱਚੇ ਬਣ ਜਾਈਏ ਤੇ ਜਦੋਂ ਬੰਦੇ ਦੀ ਜ਼ਿੰਦਗੀ 'ਚ ਸੱਚ ਆ ਜਾਂਦਾ ਹੈ ਜਿਵੇਂ ਆਪਾਂ ਕੱਲ੍ਹ ਵੀ ਥੋੜ੍ਹੀ ਜਿਹੀ ਗੱਲ ਕਰਦੇ ਸੀ ਵੀ ਸੱਚ ਜੈਨੂਅਨ ਹੋਵੇ ਬੰਦਾ ਜਿੱਦਾਂ ਦਾ ਹੋਵੇ ਨਾ ਉਵੇਂ ਦਾ ਹੀ ਹੋਵੇ ਜਿੰਨੇ ਦੇ ਅਸੀਂ ਯੋਗ ਹਾਂ ਓਨੀ ਗੱਲ ਕਰੀਏ ਅੰਦਰੋਂ ਬਾਹਰੋਂ ਇੱਕੋ ਜੇ ਹੋਈਏ ਜਿੰਨੇ ਅਸੀਂ ਦਿਖਾਵੇ ਕਰਾਂਗੇ ਓਨੇ ਹੀ ਪਰੇਸ਼ਾਨ ਹੋਵਾਂਗੇ ਜਿੰਨੇ ਅਸੀਂ ਦਿਖਾਵੇ ਕਰਦੇ ਹਾਂ ਨਾ ਭਾਈ ਓਨੇ ਔਖੇ ਹੋਵਾਂਗੇ ਕੱਲੇ ਇਹ ਨਹੀਂ ਵੀ ਸਾਧ ਦਿਖਾਵੇ ਕਰਦੇ ਆ ਆਪਾਂ ਵੀ ਕਈ ਤਰ੍ਹਾਂ ਦੇ ਦਿਖਾਵੇ ਕਰਦੇ ਆਪਣੀ ਜ਼ਿੰਦਗੀ ਵਿੱਚ ਬਸ ਜਿਹੜਾ ਬੰਦਾ ਜੈਨੂਅਨ ਹੁੰਦਾ ਹੈ ਨਾ ਆਮ ਜਿਹੜੇ ਬੰਦੇ ਜਿੱਦਾਂ ਦੇ ਹੈ ਨੇ ਉਦਾਂ ਦੇ ਉਹ ਬੜੇ ਸੌਖੇ ਰਹਿੰਦੇ ਆ ਵੱਡੀਆਂ ਵੱਡੀਆਂ ਸਟੇਟਮੈਂਟਾਂ ਨਹੀਂ ਦਿੰਦੇ ਸਟੇਟਮੈਂਟਾਂ ਕੋਈ ਲੀਡਰ ਹੀ ਨਹੀਂ ਦਿੰਦੇ ਹੁੰਦੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਸੱਚ ਆ ਜਾਂਦਾ ਫਿਰ ਉਹ ਆਮ ਵੀ ਨੋਰਮਲ ਗੱਲ ਕਰਦਾ ਬੱਚੇ ਪੜ੍ਹਦੇ ਆ ਤੇਰੇ ਭਾਈ ਹਾਂ ਭਾਈ ਪੜ੍ਹਦੇ ਆ ਕਿਵੇਂ ਆ ਫਿਰ ਠੀਕ ਹੈ ਬਸ ਪੜ੍ਹਾਈ ਕਰਦੇ ਆ ਆਪਣੇ ਫਰਜ਼ ਨਿਭਾਉਂਦੇ ਆ ਬਸ ਠੀਕ ਐ ਨਹੀਂ ਕਹਿੰਦਾ ਵੀ ਪੜ੍ਹਦੇ ਤੇ ਮੇਰੇ ਵਾਲੇ ਨੇ ਇਹ ਨਹੀਂ ਜੀ ਇਹ ਤੇ ਬਸ ਐਡੀਆਂ ਫੜਾਂ ਨਹੀਂ ਮਾਰਦਾ ਬਾਅਦ ਵਿੱਚ ਤਾਸ਼ ਖੇਡਣ ਵਾਲੇ ਕਹਿਣ ਵੀ ਹੁਣ ਓਏ ਇਹ ਤੇ ਫੇਲ ਹੋ ਗਿਆ ਤੇਰੇ ਵਾਲਾ ਉਨਾ ਹੀ ਔਖਾ ਹੁੰਦਾ ਬੰਦਾ ਫਿਰ ਜਿੰਨੀ ਗੱਲ ਵਧਾ ਕੇ ਕਰਦਾ ਹੈ ਉਨਾ ਹੀ ਔਖਾ ਹੁੰਦਾ ਸਾਡੇ ਪੰਜਾਬੀਆਂ ਵਿੱਚ ਤੇ ਆਮ ਹੀ ਇਦਾਂ ਦੀ ਆਦਤ ਹੈ ਵਿਆਹ ਤੇ ਮੈਂ ਘਰੂ ਮੁੰਡੇ ਦਾ ਵੇਖਿਓ ਖੜ ਖੜ ਦੇਖੂ ਦੁਨੀਆ ਐ ਨਹੀਂ ਗੱਲਾਂ ਨਹੀਂ ਕਰਦੇ ਹੁੰਦੇ ਹਰੇਕ ਦੇ ਕੋਲ ਹੀ ਵੇਖਿਓ ਸਹੀ ਫਿਰ ਆਪਾਂ ਕਰਾਂਗੇ ਜਦੋਂ ਇਦਾਂ ਬੰਦਾ ਕਰੀ ਜਾਂਦਾ ਤੇ ਜਿੱਦੇ ਨਿਆਣਾ ਫਿਰ ਐਂ ਆ ਜੇ ਭਾਪਾ ਜੀ ਮੈਂ ਤੇ ਲੈ ਵੀ ਆਇਆ ਵਿਆਹ ਕਰਾ ਕੇ ਹੀ ਲਿਆਇਆ ਮੈਂ ਆ ਲਓ ਫਿਰ ਉਦੋਂ ਚੀਕਾਂ ਮਾਰਦਾ ਵੀ ਆਹ ਕੀ ਬਣ ਗਿਆ ਤੇ ਜੇ ਅੱਜ ਦੇ ਯੁੱਗ ਵਿੱਚ ਅੱਜ ਦਾ ਜਿਹੜਾ ਯੁੱਗ ਹੈ ਮਤਲਬ ਸਮਾਂ ਜੇ ਅੱਜ ਦੇ ਸਮੇਂ ਆਪਾਂ ਨਾਰਮਲ ਜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਵੀ ਠੀਕ ਹੈ ਭਾਈ ਨਿਆਣਿਆਂ ਵਰਗੇ ਨਿਆਣੇ ਐ ਸਮਾਂ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਚੱਲਦਾ ਹੈ ਆਪਣੇ ਫਰਜ਼ ਨਿਭਾਉਂਦੇ ਆ ਅਜੇ ਤੱਕ ਠੀਕ ਨੇ ਕੱਲ ਦਾ ਪਤਾ ਕੋਈ ਨਹੀਂ ਬਾਕੀ ਭਾਈ ਪਤਾ ਹੀ ਹੈ ਤੁਹਾਨੂੰ ਜਮਾਨਾ ਬਸ ਨਾਰਮਲ ਵੱਡੀਆਂ ਵੱਡੀਆਂ ਗੱਲਾਂ ਸਟੇਟਮੈਂਟਾਂ ਦਿੱਤੀਆਂ ਹੀ ਨਹੀਂ ਸਟੇਟਮੈਂਟਾਂ ਕੋਈ ਲੀਡਰ ਨਹੀਂ ਦਿੰਦੇ ਭਾਈ ਜਿਹੜੀਆਂ ਤਾਸ਼ਾਂ ਖੇਡਦੇ ਤੁਸੀਂ ਨਹੀਂ ਸਟੇਟਮੈਂਟ ਤੇਰੀ ਤੇਰੇ ਲਈ ਤੇ ਤੇਰਾ ਪਿੰਡ ਹੀ ਸਾਰਾ ਕੁਝ ਹੈ ਪਿੰਡ 'ਚ ਇੱਜ਼ਤ ਹੈ ਕਹਿੰਦੇ ਸਾਰੇ ਇਲਾਕੇ 'ਚ ਇੱਜ਼ਤ ਹੈ ਪਿੰਡ 'ਚ ਹੀ ਜਾਣਦੇ ਨੇ ਸਾਰੇ ਹੁਣ ਜੇ ਕਿਸੇ ਦਿੜਬੇ ਦਾ ਹੋਵੇ ਤੇ ਦਿੜਬੇ ਦੇ ਵਿੱਚ ਅਗਲੇ ਨੂੰ ਜੁੱਤੀਆਂ ਪੈ ਜਾਣ ਅਗਲਾ ਕਹਿੰਦਾ ਲੈ ਦਿੜਬੇ 'ਚ ਮੇਰੀ ਕੀ ਇੱਜ਼ਤ ਰਹੇਗੀ ਤੇ ਪਤੜਾਂ ਪੈ ਜਾਣ ਕਹਿੰਦੇ ਕੋਈ ਗੱਲ ਨਹੀਂ ਉੱਥੇ ਕਿਹੜਾ ਪਤਾ ਲੱਗਿਆ ਜੇ ਬੰਦਾ ਦੂਰ ਗਿਆ ਹੋਇਆ ਹੋਵੇ ਕਿਤੇ ਬਾਹਰ ਜੇ ਕਿਤੇ ਮਾਰ ਮੂਰ ਪੈ ਵੀ ਜਾਵੇ ਅਗਲਾ ਕਹਿੰਦਾ ਚੱਲ ਕੋਈ ਨਹੀਂ ਪਿੰਡ 'ਚ ਇੱਜ਼ਤ ਮੇਰੇ ਪਿੰਡ 'ਚ ਇੱਜ਼ਤ ਨਹੀਂ ਰਹੀ ਤੇ ਸਾਡਾ ਸੁਭਾਅ ਇਦਾਂ ਦਾ ਹੈ ਵੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਫਿਰ ਜਦੋਂ ਉਹ ਪੂਰਾ ਅਸੀਂ ਨਹੀਂ ਕਰ ਸਕਦੇ ਨਿਆਣੇ ਨਲਾਇਕ ਨਿਕਲਦੇ ਆ ਚਾਹੇ ਧੀਆਂ ਚਾਹੇ ਪੁੱਤ ਫਿਰ ਉਹ ਗੱਲਾਂ ਜਦੋਂ ਨਹੀਂ ਉਦਾਂ ਹੁੰਦੀਆਂ ਫਿਰ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਫਿਰ ਅਸੀਂ ਬੋਲ ਬੋਲ ਕਰਦੇ ਆ ਸਾਰਾ ਕੁਝ ਵੱਡੀਆਂ ਵੱਡੀਆਂ ਗੱਲਾਂ ਕਦੇ ਨਾ ਕਰੋ ਓਨੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਤੰਗ ਕਰਦੀਆਂ ਨੇ ਸਾਡੀਆਂ ਫੁਕਰੀਆਂ ਸੱਚ ਜ਼ਿੰਦਗੀ 'ਚ ਲਿਆਉਣ ਦਾ ਮਤਲਬ ਕੀ ਹੈ ਜੋ ਹੈ ਬਸ ਓਨਾ ਕਹੋ ਓਨਾ ਕਰੋ ਜਾਂ ਜਿੱਦਾਂ ਦੀ ਗੱਲ ਕਹਿਣਾ ਹੈ ਉਦਾਂ ਦਾ ਬਣ ਕੇ ਵਿਖਾ ਜਾਂ ਫਿਰ ਏਡੀ ਵੱਡੀ ਗੱਲ ਨਾ ਕਰ ਅੱਜ ਸਾਡੇ ਪੰਜਾਬ ਦਾ ਆ ਹਾਲ ਇਦਾਂ ਕਿਉਂਕਿ ਜੇ ਤੁਸੀਂ ਲੀਡਰਾਂ ਦੀਆਂ ਗੱਲਾਂ ਵੇਖੋਗੇ ਤੇ ਵੱਡੇ ਵੱਡੇ ਲਾਰੇ ਸਟੇਟਮੈਂਟਾਂ ਬਹੁਤ ਵੱਡੀਆਂ ਵੱਡੀਆਂ ਹੈ ਜਿੰਨ ਵਧੀਆ ਬੁਲਾਰਾ ਹੈ ਵਧੀਆ ਬੰਦਾ ਗੱਲ ਕਰ ਲੈਂਦਾ ਤੇ ਬੰਦਾ ਫਸ ਜਾਂਦਾ ਹੈ ਉਹਦੇ ਗੱਲਾਂ ਦੇ ਵਿੱਚ ਫਸ ਜਾਂਦਾ ਤੇ ਸਾਡੇ ਲੀਡਰਾਂ ਦਾ ਸੁਭਾਅ ਹੈ ਉਹ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਆ ਮੁੜ ਕੇ ਪੂਰੀਆਂ ਨਹੀਂ ਹੁੰਦੀਆਂ ਮੁੜ ਕੇ ਅਗਲਾ ਪੁੱਛਦਾ ਤੁਸੀਂ ਤੇ ਐਂ ਕਹਿੰਦੇ ਸੀ ਤੁਸੀਂ ਤੇ ਐਂ ਕਹਿੰਦੇ ਸੀ ਮੁੜ ਕੇ ਫਿਰ ਉਹਨੂੰ ਕਵਰ ਕਰਨ ਤੇ ਹੀ ਲੱਗੇ ਰਹਿਣਗੇ ਨਾ ਜੀ ਨਾ ਕਰੀਏ ਕੀ ਜੀ ਖਜ਼ਾਨੇ ਤੇ ਖਾਲੀ ਪਏ ਨੇ ਕਰੀਏ ਕੀ ਜੀ ਐਂ ਐਂ ਕਰੀਏ ਖੁੱਲ ਕੇ ਜੇ ਗਲਤੀ ਕਰਦੇ ਆ ਸ਼ਰੇਆਮ ਮੰਨ ਕੇ ਵੇਖੋ ਬੋਝ ਲੈ ਜਾਂਦਾ ਸੱਚ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਅਸੀਂ ਸੱਚ ਬੰਦੇ ਦੀ ਜ਼ਿੰਦਗੀ 'ਚ ਨਾਮ ਆ ਗਿਆ ਇਹ ਬੰਦੇ ਦੀ ਜ਼ਿੰਦਗੀ 'ਚ ਸੱਚ ਆ ਗਿਆ ਇਹਦਾ ਮਤਲਬ ਹੀ ਇਹ ਹੈ ਸੱਚ ਦਾ ਮਤਲਬ ਹੀ ਇਹ ਹੈ ਵੀ ਯਾਰ ਮੰਨਦਾ ਹੈ ਜਿੱਥੇ ਗਲਤੀ ਕਰੋ ਡਰੋ ਨਾ ਉਸੇ ਵੇਲੇ ਕਹੋ ਵੀ ਹਾਂ ਹੋ ਗਈ ਯਾਰ ਉਦੋਂ ਬਾਅਦ ਅਗਲਾ ਕੀ ਕਹਿ ਲੂ ਸਿੱਧਾ ਕਹਿ ਦੋ ਵੀ ਏਦਾਂ ਦਾ ਮੈਂ ਤੇ ਪ੍ਰਵਾਨ ਕਰਨਾ ਕਰੋ ਨਹੀਂ ਕਰਨਾ ਨਾ ਸੱਚ ਜ਼ਿੰਦਗੀ 'ਚ ਲੈ ਕੇ ਪਰਮਾਤਮਾ ਸੱਚ ਹੈ ਤੇ ਸੱਚ ਆਉਣ ਦਾ ਅਰਥ ਹੀ ਇਹ ਜ਼ਿੰਦਗੀ 'ਚ ਸੱਚ ਆਵੇ ਰੰਗ ਲੱਗੇ ਜਿੱਦਾਂ ਦਾ ਹੈ ਉਦਾਂ ਦਾ ਦਿਸ ਉਹ ਕੁਆਲਿਟੀ ਆਪਣੇ ਵਿੱਚ ਪੈਦਾ ਕਰੀਏ ਜਿਵੇਂ ਆਪਾਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹਾਂ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਪਾਪਾ ਕਹਿੰਦੇ ਸੱਚ ਦਾ ਰੰਗ ਲਾਲ ਦਾ ਅਰਥ ਹੈ ਸੱਚ ਕਹਿੰਦੇ ਸੱਚ ਰੰਗ ਉਹਨਾਂ ਨੂੰ ਚੜ੍ਹਦਾ ਹੈ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਤੇ ਜੇ ਇੱਕ ਵਾਰੀ ਚੜ੍ਹਦੇ ਫਿਰ ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗੇ ਦਾਗਾ ਇਹ ਰੰਗ ਐਸਾ ਫਿਰ ਮੁੜ ਕੇ ਮੈਲਾ ਨਹੀਂ ਹੁੰਦਾ ਲੋ ਪੜੋ ਧਿਆਨ ਨਾਲ ਸੁਣਿਓ ਪਿਆਰਿਓ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਗੈ ਦਾਗਾ ਇਹ ਰੰਗ ਐਸਾ ਫਿਰ ਮੈਲਾ ਨਹੀਂ ਹੁੰਦਾ ਜਿਹੜਾ ਬੰਦਾ ਸੱਚ ਆਪਣੀ ਜ਼ਿੰਦਗੀ 'ਚ ਲੈ ਆਵੇ ਉਹਦੀ ਜ਼ਿੰਦਗੀ 'ਚ ਵਕਾਰਾਂ ਦਾ ਦਾਗ ਨਹੀਂ ਲੱਗਦਾ ਵਕਾਰ ਨਹੀਂ ਉਹਦੀ ਜ਼ਿੰਦਗੀ 'ਚ ਆਉਂਦੇ ਬੇਦਾਗ ਹੋ ਜਾਂਦਾ ਹੈ ਪਰ ਸੱਚ ਰੰਗ ਚੜ੍ਹਦਾ ਉਹਨਾਂ ਨੂੰ ਐ ਹੁਣ ਇੱਥੇ ਜਦੋਂ ਆ ਪੰਕਤੀ ਆਉਣੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੈ ਹੁਣ ਫਿਰ ਸਾਡੇ ਅਰਥ ਇਹਦਾ ਇਹ ਕਰਦੇ ਆ ਵੀ ਸਾਡੇ ਫਿਰ ਇਹਦਾ ਮਤਲਬ ਭਾਗ ਹੀ ਨਹੀਂ ਚੰਗੇ ਇਸ ਕਰਕੇ ਸਾਨੂੰ ਸੱਚ ਰੰਗ ਚੜ੍ਹਿਆ ਹੀ ਨਹੀਂ ਫਿਰ ਐਂ ਕਹਿ ਦਿੰਦੇ ਆ ਤੇ ਭਾਗ ਕਿੰਨੇ ਲਿਖਣੇ ਆ ਕਹਿੰਦੇ ਭਾਗ ਰੱਬ ਨੇ ਲਿਖਣੇ ਆ ਰੱਬ ਨੇ ਲਿਖੇ ਨਹੀਂ ਇਹਦਾ ਮਤਲਬ ਤਾਂ ਕਰਕੇ ਸਾਨੂੰ ਸੱਚ ਰੰਗ ਚੜ੍ਹਿਆ ਹੀ ਐ ਨਹੀਂ ਜਿੰਦਾ ਜਿੱਦਾਂ ਦੇ ਬੰਦਾ ਦਿਨ ਰਾਤ ਕੰਮ ਕਰਦਾ ਉਦਾਂ ਦੇ ਉਹਦੇ ਭਾਗ ਬਣਦੇ ਆ ਬਹੁਤ ਵਾਰ ਇਹ ਗੱਲ ਸਟੇਜ ਤੇ ਹੋਈ ਹੈ ਵੀ ਭਾਗ ਜਦੋਂ ਐ ਲਿਖ ਬਾਣੀ ਚ ਆ ਜਾਂਦਾ ਨਾ ਵੀ ਭਾਗ ਜਿਹੜੇ ਨੇ ਭਾਗ ਜਿਵੇਂ ਰੱਬ ਨੇ ਲਿਖਤੇ ਉੱਥੇ ਫਿਰ ਐ ਦਿਮਾਗ 'ਚ ਗੱਲ ਆਉਂਦੀ ਹੈ ਵੀ ਯਾਰ ਭਾਗ ਸਾਡੇ ਭਾਗਾਂ 'ਚ ਹੀ ਨਹੀਂ ਫਿਰ ਲਾਲ ਰੰਗ ਸੱਚ ਰੰਗ ਚੜ੍ਹੇ ਕਿਵੇਂ ਪਰ ਜਦੋਂ ਤੁਸੀਂ ਐ ਪੜੋਗੇ ਨਾ ਗੁਰਬਾਣੀ ਦੇ ਵਿੱਚ ਵੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਜਿੱਦਾਂ ਦੇ ਕਰਦਾ ਉਦਾਂ ਦੇ ਲਿਖ ਲੈਣਾ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥੇ ਜਿੱਦਾਂ ਦੇ ਦਿਨ ਰਾਤ ਕੰਮ ਕਰਦੇ ਹੋ ਉਦਾਂ ਦੇ ਤੁਹਾਡੇ ਮੱਥੇ ਦੇ ਭਾਗ ਬਣਨਗੇ ਕੌਣ ਲਿਖਦਾ ਲੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਲੇਖ ਕੌਣ ਲਿਖਦਾ ਕਾਲੇ ਲਿਖਣਾ ਕਿਨੂੰ ਕਿਹਾ ਭਲਾ ਕਾਲੇ ਲਿਖਣਾ ਲੇਖ ਰੱਬ ਨੂੰ ਕਿਹਾ ਬਈ ਕਿਨੂੰ ਕਿਹਾ ਭਲਾ ਬੰਦੇ ਨੂੰ ਅਸੀਂ ਲਿਖਦੇ ਕਿਵੇਂ ਲਿਖੇ ਜਾਂਦੇ ਨੇ ਲੇਖ ਭਲਾ ਕਿਵੇਂ ਲਿਖੇ ਜਾਂਦੇ ਨੇ ਧਿਆਨ ਨਾਲ ਸੁਣਿਓ ਇੱਥੇ ਲੇਖ ਦਾ ਅਰਥ ਹੈ ਪਲਾਨ ਪਲਾਨ ਕਰਨਾ ਪਲਾਨ ਜਿਵੇਂ ਹੁਣ ਮੰਨ ਲਓ ਅੱਜ ਤੁਸੀਂ ਦੀਵਾਨ ਚ ਆਏ ਹੋ ਆ ਇਹਨੂੰ ਕਹਿੰਦੇ ਨੇ ਕਰਮ ਕਰਨਾ ਫਿਜ਼ੀਕਲ ਇੱਥੇ ਬਹਿਣਾ ਸਰੀਰ ਕਰਕੇ ਇਦਾਂ ਬਹਿ ਗਏ ਇਹਨੂੰ ਕਹਿੰਦੇ ਨੇ ਕਰਮ ਕਰਨਾ ਤੇ ਇੱਥੇ ਬੈਠਿਆਂ ਬੈਠਿਆਂ ਦੇ ਨਾ ਦੀਵਾਨ ਸੁਣਦਿਆਂ ਸੁਣਦਿਆਂ ਐ ਆ ਗਏ ਆ ਜੇ ਵੀ ਕੱਲ ਨੂੰ ਯਾਰ ਜਾਣਾ ਤੇ ਸੀ ਉੱਥੇ ਪਰ ਜਾਣਾ ਨਹੀਂ ਐ ਕਰਾਂਗੇ ਕੱਲ ਨੂੰ ਯਾਰ ਦੀਵਾਨ ਚ ਹੀ ਆਵਾਂਗੇ ਇਹ ਕੀ ਬਣ ਗਿਆ ਪਲਾਨ ਬਣ ਗਿਆ ਕੱਲ ਦਾ ਅੱਜ ਵਾਲੇ ਕਰਮ ਨੇ ਭਾਗ ਜਗਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੇਖ ਬਣ ਗਿਆ ਤੇਰੇ ਦਿਮਾਗ 'ਚ ਮੱਥੇ ਦੇ ਥੱਲੇ ਕੀ ਹੈ ਭਲਾ ਇੱਥੇ ਦਿਮਾਗ ਦਿਮਾਗ ਦੇ ਵਿੱਚ ਐ ਆ ਗਿਆ ਵੀ ਕੱਲ ਫੇਰ ਆਵਾਂਗੇ ਲਓ ਜੀ ਪਲਾਨ ਬਣਾ ਲਿਆ ਜੇ ਆਉਂਦਾ ਨਾ ਫਿਰ ਨਹੀਂ ਸੀ ਬਣਨਾ ਜਿੱਦਾਂ ਦੇ ਕਰਮ ਕਰਦਾ ਉਦਾਂ ਦੇ ਫਿਰ ਭਾਗ ਬਣਦੇ ਕੱਲ ਨੂੰ ਆਪਾਂ ਫੇਰ ਆ ਗਏ ਫਿਰ ਦਿਮਾਗ 'ਚ ਆਇਆ ਯਾਰ ਨੇੜੇ ਤੇਰੇ ਦੀਵਾਨ ਹੋਇਆ ਫੇਰ ਚੱਲਾਂਗੇ ਦੀਵਾਨ ਅਜੇ 6 ਮਹੀਨਿਆਂ ਨੂੰ ਹੋਣਾ ਹੈ ਹੁਣੀ ਵੇਖੋ ਭਾਗ ਬਣ ਗਿਆ ਹੁਣੀ ਬਸ ਜੇ ਹੁਣ ਅੱਜ ਵਾਲੇ ਦਿਨ ਆਪਾਂ ਬੈਠੇ ਹੁੰਦੇ ਪੀਣ ਵਾਲਿਆਂ 'ਚ ਕਿਸੇ ਪੈਲਸ 'ਚ ਵਿਆਹ ਤੇ ਅੱਜ ਕੱਲ ਜਾਂਦੇ ਗੇੜੇ ਚੱਲਦਾ ਹੀ ਰਹਿੰਦਾ ਕੰਮ ਉੱਥੇ ਜਦੋਂ ਮੰਨ ਲਓ ਯਾਰ ਵੇਲੀ ਬੈਠੇ ਇਕੱਠੇ ਅੱਜ ਵਾਲੇ ਦਿਨ ਅੱਜ ਭਾਈ ਵੀਰਵਾਰ ਹੈ ਹਾਂ ਯਾਰ ਬਹੁਤ ਨਜ਼ਾਰਾ ਆਇਆ ਖਾਧਾ ਪੀਤਾ ਬੜਾ ਵਧੀਆ ਕੰਮ ਬਣਿਆ ਕਹਿੰਦੇ ਫੇਰ ਕਹਿੰਦੇ ਆਪਾਂ ਨਾ ਅਗਲੇ ਵੀਰਵਾਰ ਫੇਰ ਆਵਾਂਗੇ ਯਾਰ ਪਾਰਟੀ ਕਰਾਂਗੇ ਇਕੱਠੇ ਹੋਵਾਂਗੇ ਲਓ ਜੀ ਅਗਲੇ ਵੀਰਵਾਰ ਦਾ ਪਲਾਨ ਬਣਾ ਲਿਆ ਮਾੜੇ ਕਰਮ ਨੇ ਮਾੜੇ ਬੋਲੋ ਕੀ ਬਣਾਤੇ ਮਾੜੇ ਭਾਗ ਬਣਾਤੇ ਐ ਬਣ ਫਿਰ ਹੁਣ ਜਦੋਂ ਬਾਣੀ 'ਚ ਐ ਲਿਖਿਆ ਆਉਂਦਾ ਹੈ ਵੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਵੀ ਰੱਬ ਲਿਖਦਾ ਇੱਥੇ ਤੇ ਲਿਖਿਆ ਪਿਆ ਵੀ ਰੱਬ ਲਿਖ ਲੈ ਹੋ ਗਈ ਗੱਲ ਗੁਰਬਾਣੀ ਦੁਬਦਾ 'ਚ ਨਹੀਂ ਪਾਉਂਦੀ ਬੰਦੇ ਨੂੰ ਸਾਡੇ ਸਮਝਣ 'ਚ ਫਰਕ ਪੈ ਸਕਦਾ ਇੱਕ ਜਗ੍ਹਾ ਲਿਖਿਆ ਹੈ ਕਿ ਬੰਦਾ ਲਿਖਦਾ ਦੂਜੀ ਜਗ੍ਹਾ ਲਿਖਿਆ ਹੈ ਕਿ ਰੱਬ ਲਿਖਦਾ ਰੱਬ ਲਿਖਦਾ ਹੈ ਦੋਵੇਂ ਲਿਖਦੇ ਹੈ ਕਿਵੇਂ ਭਲਾ ਦੱਸੋ ਭਲਾ ਐਗਜ਼ਾਮ ਦੇ ਪੇਪਰ ਹੈ ਜਿਹੜਾ ਉਹਦੇ ਤੇ ਟੀਚਰ ਤੇ ਸਟੂਡੈਂਟ ਟੀਚਰ ਦੋਵੇਂ ਨਹੀਂ ਲਿਖਦੇ ਦੱਸੋ ਟੀਚਰ ਵੀ ਲਿਖਦਾ ਹੈ ਤੇ ਸਟੂਡੈਂਟ ਵੀ ਲਿਖਦਾ ਸਟੂਡੈਂਟ ਦੇ ਲਿਖੇ ਨੂੰ ਵੇਖ ਕੇ ਟੀਚਰ ਲਿਖਦਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਸਮਝ ਆ ਗਈ ਹੁਣ ਟੀਚਰ ਦੇ ਲਿਖੇ ਨੂੰ ਵੇਖ ਕੇ ਹੀ ਸਟੂਡੈਂਟ ਦੇ ਲਿਖੇ ਨੂੰ ਵੇਖ ਕੇ ਟੀਚਰ ਲਿਖਦਾ ਹੈ ਪਾਸ ਹੈ ਕਿ ਫੇਲ ਹੈ ਗੁੱਡ ਹੈ ਵੈਰੀ ਗੁੱਡ ਹੈ ਕੁਛ ਵੀ ਹੈ ਉਹ ਜੋ ਲਿਖਦਾ ਹੈ ਤੇਰੇ ਪੇਪਰਾਂ ਨੂੰ ਵੇਖ ਕੇ ਲਿਖਦਾ ਹੈ ਰੱਬ ਦਾ ਤੇ ਨਿਯਮ ਹੈ ਉਹ ਨਿਯਮ ਨੇ ਜਿਹੜੇ ਉਹ ਤੇ ਉਵੇਂ ਹੀ ਕੰਮ ਕਰਨੇ ਨੇ ਤੂੰ ਮਾੜਾ ਲਿਖ ਕੇ ਲੈ ਜੀ ਉਹਨੇ ਤਾਂ ਵੀ ਲਿਖ ਦੇਣਾ ਠੀਕ ਹੈ ਚੰਗਾ ਲਿਖ ਕੇ ਲੈ ਜੀ ਕਹਿੰਦਾ ਤੇਰੀ ਮਰਜ਼ੀ ਹੈ ਜਿਵੇਂ ਦਾ ਮਰਜ਼ੀ ਲਿਖ ਕੇ ਲੈ ਆ ਮੈਂ ਤੇ ਸਾਈਨ ਕਰ ਦੇਣੇ ਆ ਮੈਂ ਤੇ ਤੇਰਾ ਲਿਖਿਆ ਵੇਖ ਕੇ ਲਿਖਦਾ ਤੇਰਾ ਲਿਖਿਆ ਪਹਿਲਾਂ ਤੂੰ ਲਿਖ ਕੀ ਲਿਖਦਾ ਜੱਜ ਦੇ ਸਾਈਨ ਚੱਲਣਗੇ ਪਰ ਫਾਈਲ ਤੇਰੇ ਕਰਮਾਂ ਦੀ ਹੋਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਾਈਲ ਹਿਸਾਬ ਨਾਲ ਬਣਾ ਕੇ ਲੈ ਕੇ ਜਾਈ ਉਹਨੇ ਤੇ ਸਾਈਨ ਠੋਕ ਦੇਣੇ ਨੇ ਚੱਕ ਉਹਨੇ ਨਹੀਂ ਲਿਆਜ ਕਰਨਾ ਉਹਨੇ ਤੇ ਕਹਿਣਾ ਲੈ ਆਇਆ ਲੈ ਚੱਕ ਸੋਚ ਕੇ ਲੈ ਕੇ ਜਾਈ ਵੇਖਿਓ ਬਈ ਸੋਚ ਲਓ ਵੀ ਜਿੰਮ ਕਰਨੀ ਹੈ ਡੌਲੇ ਕੱਢਣੇ ਨੇ ਸਰੀਰ ਬਣਾਉਣਾ ਹੈ ਉਹਨੇ ਕਹਿਣਾ ਓਕੇ ਉਹਦੇ ਨਿਯਮ ਨੇ ਓਕੇ ਕਰ ਦੇਣਗੇ 5-7 ਮਹੀਨੇ ਲਾ ਲਾ ਵੇਖੀ ਆ ਜਾਣਗੇ ਉਵੇਂ ਬਣ ਜੂ ਨਾ ਸਰੀਰ ਓਕੇ ਕਰ ਦੇਊਗਾ ਨਿਯਮ ਪਰਮਾਤਮਾ ਮਤਲਬ ਪਰਮਾਤਮਾ ਦੇ ਨਿਯਮ ਉਵੇਂ ਹੋ ਜੂ ਤੇਰਾ ਸਰੀਰ ਤੇ ਤੂੰ ਕਹਿ ਮੈਂ ਨਹੀਂ ਮੰਨਦਾ ਮੈਂ ਤੇ ਰੋਟੀਆਂ ਪਰੌਂਠੇ ਸਵੇਰੇ ਖਾਉਂ ਸਰੋਂ ਦਾ ਸਾਗ ਛੱਡਿਆ ਜਾਂਦਾ ਯਾਰ ਕਿਤੇ ਇਹਦਾ ਮਤਲਬ ਇਹ ਹੈ ਵੀ ਤੂੰ ਗੋਗੜ ਤੇ ਕੱਢਣ ਦੇ ਮੂਡ 'ਚ ਹੈ ਵੀ ਐਂ ਬਾਹਰ ਜੇ ਨੂੰ ਢਿੱਡ ਜਿਹਾ ਨਿਕਲੇ ਹੋਇਆ ਵੈਸੇ ਹੀ ਨਹੀਂ ਯਾਰ ਝੱਟਾਂ ਦਾ ਢਿੱਡ ਡਿਗਲਿਆ ਹੀ ਸੋਹਣਾ ਲੱਗਦਾ ਐ ਕਰਦੇ ਨਹੀਂ ਕਈ ਬੰਦੇ ਬਸ ਉਹ ਗੋਗੜ ਜੀ ਬਾਹਰ ਆ ਜੂ ਜੇ ਤੂੰ ਇਹ ਚਾਹੁੰਦਾ ਹੈ ਰੱਬ ਨੇ ਕਹਿਣਾ ਓਕੇ ਲੀਵਰ ਫੇਲ ਕਰਨਾ ਪੀ ਕੇ ਸ਼ਰਾਬ ਉਹਨੇ ਕਹਿਣਾ ਓਕੇ ਤੂੰ ਕਹਿ ਨਾ ਜੀ ਮੈਂ ਨਹੀਂ ਖਰਾਬ ਕਰਨਾ ਮੈਂ ਤੇ 80 ਸਾਲ ਜ਼ਿੰਦਗੀ ਜਿਉਣੀ ਚਾਹੁੰਦਾ ਉਹਨੇ ਕਹਿਣਾ ਓਕੇ ਅਸੀਂ ਤੇ ਜੀ ਐਕਸੀਡੈਂਟਾਂ ਵਿੱਚ ਐਂ ਮਰਾਂਗੇ ਇੰਡੀਆ ਵਾਲੇ ਥਾਂ ਥਾਂ ਤੇ ਟ੍ਰੈਫਿਕ ਰੂਲ ਨਹੀਂ ਬਣਾਉਣੇ ਉਹਨੇ ਕਹਿਣਾ ਓਕੇ ਮਰੋ ਫਿਰ ਇੰਡੀਆ ਵਾਲੇ ਓਕੇ ਜਦੋਂ ਤੁਸੀਂ ਬਣਾ ਲਓਗੇ ਤੁਸੀਂ ਕਹੋਗੇ ਰੂਲ ਬਣਾ ਲੈ ਹੁਣ ਨਹੀਂ ਗੱਡੀ ਇੱਧਰ ਉੱਧਰ ਜਾ ਸਕਦੀ ਉਹਨੇ ਕਹਿਣਾ ਓਕੇ ਠੀਕ ਹੈ ਬਾਹਰ ਨਹੀਂ ਮਰਦੇ ਲੋਕ ਇਹਨੇ ਇੰਡੀਆ 'ਚ ਮਰਦੇ ਆ ਬਾਹਰਲਿਆਂ ਨਾਲ ਵੈਰ ਨਹੀਂ ਸਾਡੇ ਨਾਲ ਕੋਈ ਰੱਬ ਦਾ ਵੈਰ ਨਹੀਂ ਅਮਰੀਕਾ ਕੈਨੇਡਾ 'ਚ ਇੰਨੀ ਦੁਨੀਆ ਮਰਦੀ ਨਹੀਂ ਜਿੰਨਾ ਸਾਡੇ ਮਰਦੇ ਆ ਲੋਕ ਭਾਰਤ ਕਹਿੰਦਾ ਅਸੀਂ ਰੂਲ ਨਹੀਂ ਬਣਾਉਣੇ ਏਦਾਂ ਹੀ ਇੱਕ ਸਾਲ 'ਚ ਲੱਖਾਂ ਬੰਦਾ ਮਰੂ ਉਹ ਕਹਿੰਦਾ ਓਕੇ ਸੁਣਿਓ ਹੋਰ ਅਗਲੀ ਗੱਲ ਆਪਾਂ ਰੂਲ ਨਹੀਂ ਬਣਾਏ ਆਪਾਂ ਨਹੀਂ ਦਿਮਾਗ ਵਰਤਿਆ ਸਾਡੇ ਹਰੇਕ ਪਿੰਡ ਵਿੱਚ 5-5, 7-7 ਬੰਦੇ ਪੋਲੀਓ ਦੇ ਮਰੀਜ਼ ਤੁਸੀਂ ਵੇਖੇ ਐ ਕੋਈ ਲੱਤ ਲੰਗੜਾ ਕੇ ਤੁਰਦਾ ਹੈ ਕਿਸੇ ਦੀ ਇੱਕ ਲੱਤ ਸੁੱਕੀ ਪਈ ਹੈ ਕਿਸੇ ਦੀ ਸਾਰੀ ਲੱਤ ਸੁੱਕੀ ਪਈ ਹੈ ਕਿਸੇ ਦੀ ਬਾਂਹ ਨਹੀਂ ਕੰਮ ਕਰਦੀ ਕਈ ਵੀਲ ਚੇਅਰ ਤੇ ਤੁਰਦੇ ਐ, ਕਈ ਫੌੜੀਆਂ ਤੇ ਤੁਰਦੇ ਐ, ਕਈ ਲੱਤਾਂ ਘੜੀਸ ਕੇ ਤੁਰਦੇ ਐ। ਦੱਸੋ ਹਰੇਕ ਪਿੰਡ 'ਚ ਪੰਜ ਚਾਰ ਹੈਗੇ ਕਿ ਨਹੀਂ ਹੈਗੇ, ਜਿਨ੍ਹਾਂ ਨੂੰ ਆਪਾਂ ਲੰਗੜੇ ਕਹਿ ਦਿੰਦੇ ਆ, ਪੰਜਾਬ ਆਪਣੇ ਇੱਧਰ ਕਹਿਣਗੇ ਸੁਚਾਲਾ ਕਹਿੰਦੇ ਕਿ ਨਹੀਂ। ਅੱਛਾ, ਜਦੋਂ ਨਹੀਂ ਸੀ ਬਣਾਇਆ ਅਸੀਂ ਤੇ ਐਂ ਚੱਲੂਗਾ ਐਂ ਕਹਿਣਗੇ, ਕਹਿੰਦਾ ਓਕੇ। ਹਰੇਕ ਪਿੰਡ 'ਚ ਪੰਜ ਸੱਤ ਇਦਾਂ ਹੀ ਜੰਮਦੇ ਸੀ। ਹੁਣ ਅਸੀਂ ਪੋਲੀਓ ਦੀਆਂ ਬੂੰਦਾਂ ਕੱਢ ਲਈਆਂ, ਦਿਮਾਗ ਵਰਤ ਲਿਆ ਭਾਰਤ ਨੇ, ਕਹਿੰਦੇ ਹੁਣ 99% ਪੋਲੀਓ ਦੀਆਂ ਬੂੰਦਾਂ ਪਿਆਤੀਆਂ, ਹੁਣ ਕੋਈ ਪੋਲੀਓ ਵਾਲਾ ਨਹੀਂ ਜੰਮਦਾ। ਰੱਬ ਕਹਿੰਦਾ ਓਕੇ, ਆਖੋ ਸਤਨਾਮ, ਤੇਰੀ ਮਰਜ਼ੀ ਹੈ, ਕਰ ਲੈ ਜਿੱਦਾਂ ਦਾ ਕਰਨਾ, ਤੇਰੀ ਮਰਜ਼ੀ ਹੈ। ਹੁਣ ਸਾਡੇ ਵਰਗਾ ਨਾ ਪਹਿਲਾਂ ਜਦੋਂ ਕੋਈ, ਹੁਣ ਬੀਬੀਆਂ ਭੈਣਾਂ ਸਮਝੋ ਇਸ ਗੱਲ ਨੂੰ, ਜਦੋਂ ਆਪਣੇ ਆਮ ਇਦਾਂ ਹੁੰਦਾ ਵੀ ਜਦੋਂ ਕੋਈ ਐ ਲੱਤ ਜੀ ਪੈਦਾ ਹੋ ਜੇ ਕੋਈ ਬੱਚਾ ਪੋਲੀਓ ਵਾਲਾ, ਹਾਏ ਭਾਈ ਰੱਬ ਨੇ ਕੀ ਬੱਜ ਪਾਤਾ, ਇਹਨੇ ਵਿਚਾਰੇ ਨੇ ਕੀ ਮਾੜਾ ਕਰਿਆ ਸੀ ਕਿਸੇ ਦਾ, ਲੈ ਐਂ ਕਹਿੰਦੇ ਨੇ ਲੋਕ। ਦੋਵੇਂ ਲੱਤਾਂ ਤੋਂ ਅਪਾਹਜ ਬੰਦਾ ਤੁਰਿਆ ਜਾਂਦਾ, ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ, ਉਹ ਬੰਦਾ ਸਾਈਕਲੀ ਤੇ ਜਾਂਦਾ, ਰਿੜਿਆ ਜਾਂਦਾ ਆਪਣੇ ਵਰਗਾ, ਐ ਹਾਏ ਹਾਏ ਇਹਨੇ ਵਿਚਾਰੇ ਨੇ ਕੀ ਕਰਿਆ, ਐ ਕਰਦੇ ਕਿਉਂ ਬਈ? ਹੁਣ ਦੱਸੋ, ਰੱਬ ਕਹੂ ਨਹੀਂ ਤੈਨੂੰ ਵੀ ਮੈਂ ਤੇ ਤੈਨੂੰ ਦਿਮਾਗ ਦਿੱਤਾ ਹੋਇਆ ਸੀ, ਤੂੰ ਪੋਲੀਓ ਦੀਆਂ ਬੂੰਦਾਂ ਪਹਿਲਾਂ ਕੱਢ ਲੈਂਦਾ, ਆਖੋ ਸਤਨਾਮ, ਮੈਨੂੰ ਕਿਉਂ ਕਹਿੰਦਾ ਤੂੰ, ਮੈਂ ਦੋਸ਼ੀ ਕਿੱਥੋਂ ਹੋ ਗਿਆ? ਤੇਰੇ ਸਿਰ ਤੇ ਲਾਇਆ ਨਹੀਂ ਸੀ ਆ ਮੈਂ, ਹੁਣ ਕੋਈ ਨਵਾਂ ਲੱਕ ਲਾ ਕੇ ਭੇਜਦਾ ਮੈਂ ਨਵੇਂ ਪੁਰਜੇ ਲਾ ਤੇ, ਮੈਂ ਤੇ ਪਹਿਲਾਂ ਹੀ ਜਾ ਦਿੱਤਾ ਹੋਇਆ, ਜਿੱਦੇ ਖੋਲ ਲਏਗਾ ਜਿੱਦੇ ਕੱਢ ਲਏਗਾ ਇਹਦੇ ਤੋਂ ਕੱਢ ਲੈ। ਅਮਰੀਕਾ ਵਾਲੇ ਕਹਿੰਦੇ ਆ, ਮੈਂ ਹੁਣ ਪਤਾ ਇੱਕ ਸਿੰਘ ਦਾ ਲੈਣ ਗਿਆ ਸੀ ਅਮਰੀਕਾ, ਕੈਂਸਰ ਸੀ ਉਹਨਾਂ ਨੂੰ, ਮਿਲਿਆ ਮੈਂ ਉਹਨਾਂ ਨੂੰ, ਮੈਨੂੰ ਡਾਕਟਰ ਦੱਸਿਆ ਉਹਨਾਂ ਨੇ, ਉਹ ਕਹਿੰਦੇ ਜੀ ਕੈਂਸਰ ਦਾ ਇਲਾਜ 2 ਸਾਲਾਂ ਤੱਕ ਆਜੂ। ਕੋਈ ਬੰਦਾ ਸਿਰ ਫੁਰਕ ਰਿਹਾ ਹੋਣਾ ਨਾ, ਕੱਢ ਰਿਹਾ ਇਹਦੇ ਚੋਂ ਵੀ ਕੱਢ ਹੋਣਾ, ਆ ਦਿੱਤਾ ਤੇ ਪਹਿਲਾਂ ਹੀ ਉਹਨੇ ਤੇ ਕਿਰਪਾ ਕੀਤੀ ਪਈ ਹੈ, ਕੱਢਣੀ ਪੈਣੀ ਕਿਰਪਾ ਇਹਦੇ ਚੋਂ, ਕੱਢਣੀ ਪੈਂਦੀ ਹੈ। ਦੱਸੋ ਪਿਆਰਿਓ, ਡਰਾਈਵਰੀ ਕਾਹਦੇ ਚੋਂ ਕੱਢਦੇ ਹੋ ਤੁਸੀਂ? ਇਹਦੇ ਚੋਂ ਕੱਢਦੇ। ਡਾਕਟਰੀ ਕਾਹਦੇ ਚੋਂ ਕੱਢਦੇ? ਇਹਦੇ ਬਣਨਾ ਹੈ, ਸੋਚਦੇ ਹੋ ਜਦੋਂ ਤੁਸੀਂ, ਫਿਰ ਨਿਕਲਦਾ ਇਹਦੇ ਚੋਂ ਸਾਰਾ ਕੁਛ। ਆਹ ਦਿੱਤਾ ਪਿਆ, ਆਹ ਸਭ ਕੁਛ ਹੀ ਦਿੱਤਾ, ਆਹ ਦੇ ਕੇ ਤੇ ਰੂਲ ਤੇ ਅਸੀਂ ਬਣਾਉਣੇ। ਹੁਣ ਸਾਡੇ ਚ ਫਿਰ ਬੰਦੇ ਪਤਾ ਕੀ ਕਹਿਣਗੇ, ਲੈ ਬੰਦੇ ਮਰੀ ਜਾਂਦੇ ਨੇ ਸੜਕਾਂ ਤੇ, ਸਾਡਾ ਕੀ ਕਸੂਰ ਹੈ ਯਾਰ, ਇਹ ਤੇ ਸਰਕਾਰਾਂ ਨੇ ਬਣਾਉਣੇ ਹੁੰਦੇ ਆ, ਤੇ ਸਰਕਾਰ ਕਿਹਨੇ ਬਣਾਉਣੀ ਹੈ? ਸਰਕਾਰ ਕੌਣ ਬਣਾਉਂਦਾ ਭਲਾ? ਆਪਾਂ ਬਣਾਉਂਦੇ ਆ, ਆਪਾਂ ਹੀ ਬਣਾਉਂਦੇ ਆ ਸਰਕਾਰਾਂ। ਆ ਜਿੰਨੇ ਮਰਦੇ ਨੇ ਸੜਕਾਂ ਤੇ, ਆ ਜਿੰਨੇ ਡਾਕਟਰਾਂ ਦੀਆਂ ਅਣਗਹਿਲੀਆਂ ਕਰਕੇ ਮਰਦੇ ਨੇ, ਸਾਰਿਆਂ ਦੇ ਵਿੱਚ ਅਸੀਂ ਦੋਸ਼ੀ, ਰੱਬ ਦੋਸ਼ੀ, ਪਰਮਾਤਮਾ ਕਿਤੇ ਦੋਸ਼ੀ, ਅਸੀਂ ਦੋਸ਼ੀ। ਫਾਈਲ ਸਾਡੇ ਕਰਮਾਂ ਦੀ ਹੈ, ਉਹਨੇ ਤੇ ਸਾਈਨ ਕਰਨਾ। ਹੋਰ ਖੋਲ ਕੇ ਸੁਣੋ, ਵੇਖੋ ਰੂਲ ਜਿਹੜੇ ਨੇ ਨਾ, ਰੂਲ ਇਦਾਂ ਬਣਦੇ ਐ। ਕੱਲ ਮੈਂ ਪੱਤਰਕਾਰਾਂ ਨਾਲ ਵੀ ਗੱਲ ਕਰਦਾ ਸੀ, ਮੈਨੂੰ ਕਹਿੰਦੇ ਜੀ ਕਈ ਗੱਲਾਂ ਤੁਸੀਂ ਹਟ ਜੋ ਕਹਿਣੋ, ਤੁਸੀਂ ਨਾ ਕਿਹਾ ਕਰੋ। ਮੈਨੂੰ ਕਹਿੰਦਾ ਜਿੱਦਾਂ ਆਮ ਵੀ ਤੁਸੀਂ ਕਹਿੰਦੇ ਹੋ ਪੰਗੇ ਪੈ ਜਾਂਦੇ ਨੇ, ਫਿਰ ਵੀ ਨਾ ਕਿਹਾ ਕਰੋ, ਛੱਡੋ ਪਰੇ, ਵੀ ਤੁਸੀਂ ਜ਼ਰੂਰੀ ਕਹਿਣਾ। ਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਹੁਣ, ਬਾਣੀ ਵਾਲੀਆਂ ਗੱਲਾਂ ਸਾਰੀਆਂ ਜਿਹੜੀਆਂ ਮੈਂ ਹੁਣ, ਇਹਦੇ ਤੇ ਸਾਰਿਆਂ ਨੇ ਇਹਨਾਂ ਨੇ ਰੌਲਾ ਪਾ ਹਟਿਆ ਵੀ ਹਾਏ ਇਹ ਕਹਿੰਦਾ ਬੰਦਾ ਹੀ ਲੇਖ ਲਿਖਦਾ, ਰੱਬ ਨਹੀਂ ਲਿਖਦਾ, ਰੱਬ ਲਿਖਦਾ ਹੈ ਇਹ ਕਹਿੰਦੇ। ਮੈਂ ਕਹਿੰਦਾ ਰੱਬ ਵੀ ਲਿਖਦਾ, ਬੰਦੇ ਦੇ ਲਿਖੇ ਨੂੰ ਵੇਖ ਕੇ ਲਿਖਦਾ, ਦੋਵੇਂ ਲਿਖਦੇ। ਜਿਵੇਂ ਆਪਾਂ ਪੜ੍ਹ ਹੀ ਚੁੱਕੇ ਹਾਂ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਵੀ ਆਪੇ ਹੀ, ਇਹ ਵੀ ਤੇ ਬਾਣੀ 'ਚ ਹੀ ਆਉਂਦਾ। ਦੋਨੇ ਗੱਲਾਂ ਨੇ, ਧਿਆਨ ਨਾਲ ਹੁਣ ਨੁਕਤੇ ਨੂੰ ਸਮਝਿਓ ਜਰਾ, ਵੇਖੋ। ਉਹ ਮੈਨੂੰ ਕਹਿੰਦੇ ਬਈ ਤੁਸੀਂ ਨਾ ਕਿਹਾ ਕਰੋ, ਬਹੁਤਾ ਛੱਡੋ ਪਰੇ। ਮੈਂ ਕਿਹਾ ਅਮਰੀਕਾ 'ਚ ਨਾ ਜੀ, ਸਾਡੇ ਅਮਰੀਕਾ ਦੇ ਵਿੱਚ ਇੱਕ ਪਿਆਰ ਵਾਲਾ ਪਰਿਵਾਰ ਹੈ, ਤੇ ਮੈਂ ਉਹਨਾਂ ਨੂੰ ਉਸ ਭਾਈ ਸਾਹਿਬ ਚੜ੍ਹਾਈ ਕਰਕੇ ਡੈਥ ਹੋ ਗਈ, ਤੇ ਮੈਂ ਮਿਲ ਗਿਆ ਐਤਕੀ, ਮੈਂ ਪਤਾ ਕੀਤਾ। ਮੈਂ ਕਿਹਾ ਜੀ ਕਿਵੇਂ ਕੀ ਹੋ ਗਿਆ? ਕਹਿੰਦੇ ਜੀ ਦਿਲ ਦਾ ਦੌਰਾ ਪੈ ਗਿਆ, ਹਾਰਟ ਅਟੈਕ ਆ ਗਿਆ, ਮੌਤ ਹੋ ਗਈ। ਮੈਂ ਕਿਹਾ ਯਾਰ ਚੰਗਾ ਭਲਾ ਸੀ ਪਿਛਲੇ ਸਾਲ ਗੱਡੀ 'ਚ ਬਿਠਾਇਆ, ਗੱਲਾਂ ਬਾਤਾਂ ਕੀਤੀਆਂ, ਵੀ ਹੋ ਵੇਖੋ ਕੀ ਗਿਆ। ਕਹਿੰਦੇ ਬਸ ਮੈਂ ਕਿਹਾ ਜਰਾ ਦੱਸੋ ਭਲਾ ਕਿਵੇਂ ਹੋਇਆ ਸੀ ਮੌਤ ਕਿਵੇਂ ਹੋਈ ਕਹਿੰਦੇ ਜੀ ਮੌਤ ਹੋਈ ਇਦਾਂ ਬਈ ਡਾਕਟਰ ਕੋਲ ਚੈੱਕ ਕਰਾਉਣ ਗਏ ਐਂਜੀਓਗ੍ਰਾਫੀ ਕੀਤੀ ਮਸ਼ੀਨਾਂ ਲਾ ਕੇ ਚੈੱਕ ਕੀਤਾ ਕਹਿੰਦੇ ਸਾਰੀਆਂ ਨਾੜਾਂ ਬਲੌਕ ਦਿਲ ਦੀਆਂ ਫਿਰ ਉੱਥੇ ਦਾ ਨਾ ਜਿਹੜਾ ਅਮਰੀਕਾ ਦਾ ਰੂਲਸ ਹਨ ਉੱਥੇ ਇਹ ਕਹਿੰਦੇ ਐ ਡਾਕਟਰੀ ਉਹਨਾਂ ਦੀ ਜਿਹੜੀ ਪੜਾਇਆ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਜੇ ਤਿੰਨੇ ਨਾੜਾਂ ਬਲੌਕ ਆ ਜਾਣ ਐਂਜੀਓਗ੍ਰਾਫੀ ਕਰਦੇ ਆ ਤੇ ਤੁਸੀਂ ਸਟੰਟ ਪਾਉਣਾ ਨਾਲ ਦੀ ਨਾਲ ਲਾਉਣਾ ਨਹੀਂ ਮਸ਼ੀਨ ਤੋਂ ਸਟੰਟ ਪਾ ਕੇ ਹੀ ਲਾਉਣਾ ਥੱਲੇ ਇਹ ਉੱਥੇ ਦਾ ਰੂਲ ਹੈ ਹੁਣ ਹੋਇਆ ਪਤਾ ਕੀ ਡਾਕਟਰ ਨੇ ਆਉਣਾ ਸੀ 8 ਵਜੇ ਆਇਆ 9 ਵਜੇ ਘੰਟਾ ਲੇਟ ਜਦੋਂ ਘੰਟਾ ਲੇਟ ਆਇਆ ਡਾਕਟਰ ਪੰਜਾਬੀ ਆਪਣੇ ਵਾਲਾ ਇਧਰੋਂ ਗਿਆ ਹੋਇਆ ਪੰਜਾਬੀ ਡਾਕਟਰ ਉਹ ਜਦੋਂ ਲੇਟ ਆਇਆ ਇੱਕ ਘੰਟਾ ਉਹ ਕਾਲੀ ਕਾਲੀ ਦੇ ਵਿੱਚ ਹੁਣ ਘੰਟੇ ਦੀ ਘੰਟਾ ਪੂਰਾ ਕਰਨਾ ਜਿਹੜਾ ਹੁੰਦਾ ਨਾ ਔਖਾ ਹੋ ਜਾਂਦਾ ਵੀ ਕਿੰਨੇ ਮਰੀਜ਼ ਸੀ ਇਹ ਡਿਊਟੀਆਂ ਇਦਾਂ ਦੀਆਂ ਉਹਨੇ ਫਟਾਫਟ ਕੀ ਕੀਤਾ ਨਾ ਛੇਤੀ ਛੇਤੀ ਚੈੱਕ ਕਰਕੇ ਲਾਤਾ ਥੱਲੇ ਕਹਿੰਦਾ ਤਿੰਨੇ ਨਾੜਾਂ ਬਲੌਕ ਨੇ ਖਤਰਾ ਬਹੁਤ ਜ਼ਿਆਦਾ ਹੈ ਫਲਾਣੇ ਡਾਕਟਰ ਨੂੰ ਮਿਲ ਲਓ ਉਹਨੇ ਸਟੰਟ ਪਾਣਾ ਸੀ ਪਰ ਉਹਨੇ ਪਾਇਆ ਨਹੀਂ ਕਿਉਂਕਿ ਲੇਟ ਆਇਆ ਸੀ ਘੰਟਾ ਲੇਟ ਸੀ ਉਹ ਡਾਕਟਰ ਅੱਗੇ ਕੀ ਹੋਇਆ ਉਹ ਜਿਹੜਾ ਦੂਜਾ ਡਾਕਟਰ ਸੀ ਦੂਜੇ ਡਾਕਟਰ ਨੂੰ ਜਦੋਂ ਲੈ ਕੇ ਗਏ ਉਹਨੇ ਜਾਣਾ ਸੀ ਛੁੱਟੀਆਂ ਕੱਟਣ ਹੌਲੀਡੇ ਬੁੱਕ ਕਰਾਈ ਫਿਰਦਾ ਸੀ ਉਹ ਵੀ ਕਹਿੰਦਾ ਨਾੜਾਂ ਬਲੌਕ ਨੇ ਆਪਰੇਸ਼ਨ ਕਰਨਾ ਪੈਣਾ ਤੇ ਬਾਕੀ ਤੁਸੀਂ ਦੱਸੋ ਵੀ ਇਹ ਕਹਿੰਦੇ ਵੀ ਮੈਂ ਨਹੀਂ ਕਰਾਉਣਾ ਉਹ ਕਹਿੰਦੇ ਮੈਂ ਤਾਂ ਫਿਰ ਰਹਿਣ ਦਿਓ ਜੀ ਮੈਂ ਚੰਗਾ ਭਲਾ ਕਹਿੰਦੇ ਠੀਕ ਹੈ ਜੀ ਠੀਕ ਹੈ ਬਸ ਇੰਨਾ ਕਹਿ ਕੇ ਡਾਕਟਰ ਨਿਕਲ ਗਿਆ ਛੁੱਟੀਆਂ ਮਨਾਉਣ ਵੀ ਹੁਣ ਐ ਕਰਿਓ 10 ਦਿਨਾਂ ਨੂੰ ਆ ਜਿਓ ਵੀ ਮੈਂ ਵੀ ਆ ਜੂ ਫਿਰ ਕਹਿ ਦਾਂਗੇ ਵੀ ਅੱਜ ਹੀ ਕਰ ਲੈ ਉਹਨੂੰ ਇਹ ਸੀ ਵੀ ਜੇ ਟਾਈਮ ਦੇਤਾ ਇਹਨੂੰ ਸਵੇਰੇ ਆਪਰੇਸ਼ਨ ਕਰਨਾ ਪੈਣਾ ਉਹਨੇ ਜਾਣਾ ਸੀ ਉਹਨੇ ਕਾਲੀ ਕਾਲੀ ਉੱਥੇ ਦਾ ਰੂਲ ਇਹ ਹੈ ਵੀ ਮਰੀਜ਼ ਮੰਨੇ ਨਾ ਮੰਨੇ ਤੁਸੀਂ ਮਨਾਉਣਾ ਹੈ ਤੇ ਜੇ ਜ਼ਿਆਦਾ ਹੀ ਸਿਰੋਂ ਪਾਣੀ ਲੰਘੇ ਤਾਂ ਸਾਈਨ ਕਰਾਉਣੇ ਨੇ ਵੀ ਅਸੀਂ ਜ਼ੋਰ ਪੂਰਾ ਲਾਇਆ ਇਹ ਆਪ ਹੀ ਨਹੀਂ ਆਪਰੇਸ਼ਨ ਕਰਾਉਣ ਨੂੰ ਮੰਨਿਆ ਸਾਈਨ ਡਾਕਟਰ ਨੇ ਕਰਾਈ ਨਹੀਂ ਕਾਲੀ ਕਾਲੀ ਉਹ ਵੀ ਪੰਜਾਬੀ ਸੀ ਨਿਕਲ ਗਿਆ ਉਹ ਬੰਦਾ ਘਰ ਆਇਆ ਰਾਤ ਵੇਲੇ ਸੁੱਤਾ ਸਵੇਰੇ ਅਟੈਕ ਹੋ ਕੇ ਮੌਤ ਹੋ ਗਈ ਮੈਂ ਉਹਨਾਂ ਨੂੰ ਮਿਲਿਆ ਇਦਾਂ ਮੈਂ ਕਿਹਾ ਤੁਸੀਂ ਫਿਰ ਇਦਾਂ ਕਿਵੇਂ ਬਣੀ ਕਹਿੰਦੇ ਇਦਾਂ ਹੀ ਹੋ ਗਈ ਬਸ ਡਾਕਟਰ ਦੋਵੇਂ ਕਾਲੇ ਸੀ ਤੇ ਮੈਂ ਕਿਹਾ ਫਿਰ ਡਾਕਟਰਾਂ ਤੇ ਕੇਸ ਕੀਤਾ ਕੋਈ ਉੱਥੇ ਤਾਂ ਸੂ ਕਰ ਦਿੰਦੇ ਆ ਉੱਥੇ ਤਾਂ ਬੜਾ ਖਤਰਾ ਹੈ ਇੱਕ ਇੱਕ ਚੀਜ਼ ਲਿਖਣੀ ਪੈਂਦੀ ਹੈ ਸਾਡੇ ਵਾਂਗੂ ਡਾਕਟਰ ਨਹੀਂ ਮੈਂ ਉੱਥੇ ਕਈ ਚੈੱਕਅਪ ਕਰਾ ਕੇ ਵੇਖੇ ਹੈ ਜਦੋਂ ਡਾਕਟਰ ਕੋਲ ਜਾਂਦੇ ਹੋ ਨਾ ਤੁਸੀਂ ਡਾਕਟਰ ਖੜਾ ਹੁੰਦਾ ਹੈ ਤੁਸੀਂ ਬੈਠੇ ਹੋ ਡਾਕਟਰ ਤੁਹਾਡੇ ਕੋਲ ਆਉਂਦਾ ਚੱਲ ਕੇ ਤੁਸੀਂ ਡਾਕਟਰ ਕੋਲ ਨਹੀਂ ਜਾਂਦੇ ਡਾਕਟਰ ਤੁਹਾਡੇ ਕੋਲ ਆਉਂਦਾ ਖੜਾ ਹੋ ਕੇ ਚੈੱਕ ਕਰਦਾ ਘੰਟਾ ਘੰਟਾ ਇੱਕ ਇੱਕ ਮਰੀਜ਼ ਤੇ ਲਾ ਦਿੰਦਾ ਵੀ ਜੇ ਗਲਤ ਦਵਾਈ ਦਿੱਤੀ ਗਈ ਇਹਨੇ ਤੇ ਕੇਸ ਕਰ ਦੇਣਾ ਮੇਰੇ ਤੇ ਕਿੰਨੇ ਡਾਲਰ ਫਾਈਨ ਹੋ ਸਕਦਾ ਮੇਰੀ ਨੌਕਰੀ ਜਾ ਸਕਦੀ ਹੈ ਬੜਾ ਖਤਰਾ ਹੈ ਹੋਇਆ ਕੀ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਡਾਕਟਰ ਨਾਲ ਗੱਲ ਕੀਤੀ ਹੈ ਉਹਨੂੰ ਕਹਿਣਾ ਸੀ ਗਿਲਟੀ ਫੀਲ ਕਰੇ ਉਹਦੇ ਤੋਂ ਪੈਸੇ ਤੇ ਤੁਸੀਂ ਨਾ ਲਓ ਉਹਦੀ ਨੌਕਰੀ ਵੀ ਚਲੋ ਨਾ ਜਾਵੇ ਤੁਸੀਂ ਬੰਦਿਆਂ 'ਚ ਗੱਲ ਤੇ ਕਰਦੇ ਪਤਾ ਸਾਡੇ ਪੰਜਾਬੀਆਂ ਦਾ ਸੁਭਾਅ ਫਿਰ ਪਤਾ ਕੀ ਕਹਿੰਦੇ ਅਸੀਂ ਸੋਚਿਆ ਵੀ ਚਲੋ ਸਾਡੇ ਵਾਲਾ ਹੁਣ ਤੁਰ ਗਿਆ ਸਾਡੇ ਵਾਲਾ ਤਾਂ ਤੁਰ ਗਿਆ ਵੀ ਹੁਣ ਅਸੀਂ ਕੀ ਕਰਨਾ ਛੱਡੋ ਪਰੇ ਕਹਿੰਦੇ ਅਸੀਂ ਬਸ ਫਿਰ ਘਰੇ ਹੀ ਬਹਿ ਗਏ ਟਿਕ ਕੇ ਆਹ ਜਿਹੜੀ ਬਿਮਾਰੀ ਹੈ ਨਾ ਸਾਡੀ ਇਹ ਬੇੜਾ ਗਰਕ ਕਰ ਮੈਂ ਫਿਰ ਪਤਾ ਉਹਨਾਂ ਨੂੰ ਕੀ ਕਿਹਾ ਮੈਂ ਕਿਹਾ ਹੁਣ ਇਹਨਾਂ ਡਾਕਟਰਾਂ ਦੇ ਹੱਥੋਂ ਜਿਹੜਾ ਅਗਲਾ ਮਰੀਜ਼ ਇਹਨਾਂ ਦੀ ਅਣਗਹਿਲੀ ਕਰਕੇ ਮਰੂ ਉਹਦੇ 'ਚ ਤੁਹਾਡਾ ਵੀ ਹਿੱਸਾ ਹੋਣਾ ਕਹਿੰਦੇ ਕਿਵੇਂ ਮੈਂ ਕਿਹਾ ਤੁਸੀਂ ਐਦਕੀ ਛੱਡਤਾ ਇਹਨੂੰ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ ਜੇ ਡਰਾਉਣਾ ਪਾਪ ਹੈ ਤੇ ਡਰਨਾ ਮਹਾ ਪਾਪ ਹੈ ਜਦੋਂ ਜ਼ੁਲਮ ਕਰਨ ਵਾਲੇ ਨੂੰ ਤੁਸੀਂ ਰੋਕਦੇ ਨਹੀਂ ਤੇ ਇਹਦਾ ਮਤਲਬ ਇਹ ਹੈ ਵੀ ਜਿੱਥੇ ਜਿੱਥੇ ਉਹ ਜ਼ੁਲਮ ਕਰਦਾ ਉਹਦਾ ਤੁਸੀਂ ਹਿੱਸੇਦਾਰ ਹੋ ਤੁਸੀਂ ਹਿੱਸੇਦਾਰ ਹੋ ਗੋਰੇ ਨਹੀਂ ਇਦਾਂ ਕਰਦੇ ਜੇ ਗੋਰਿਆਂ ਦੇ ਨਾਲ ਧੱਕਾ ਹੋ ਜਾਂਦਾ ਤੇ ਉਹ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਨੇ ਇਹਨੂੰ ਤੇ ਕੋਰਟ ਚ ਕੜੀ ਸਾਂਗੇ ਡਾਕਟਰ ਨੂੰ ਵੀ ਮੁੜ ਕੇ ਤੇ ਨਹੀਂ ਕਿਸੇ ਨਾਲ ਕਰੂ ਸਾਡੇ ਚ ਕੀ ਹੁੰਦਾ ਆ ਛੜਕ ਤੇ ਬੰਦਾ ਜਾਂਦਾ ਹੈ ਹੁਣ ਅਗਲਾ ਕਹਿੰਦਾ ਮੈਂ ਬਚ ਬਚਾ ਕੇ ਘਰੇ ਪਹੁੰਚ ਜਾ ਯਾਰ ਇੱਕ ਬੰਦਾ ਤੇ ਬਾਹਲਾ ਹੀ ਸਪੀਡ ਨਾਲ ਗੱਡੀ ਲਈ ਜਾਵੇ ਕਦੇ ਐ ਕੱਢ ਦੇ ਕਦੇ ਐ ਕੱਢ ਦੇ ਮੈਂ ਤੇ ਮਸਾਂ ਬਚ ਕੇ ਘਰੇ ਪਹੁੰਚ ਗਿਆ ਅਗਲਾ ਕਹਿੰਦਾ ਮੈਂ ਪਹੁੰਚ ਗਿਆ ਛੱਡ ਪਰੇ ਯਾਰ ਪਰ ਗੋਰੇ ਨਹੀਂ ਜੇ ਵੇਖਣਗੇ ਨਾ ਵੀ ਆਹ ਬੰਦਾ ਗੱਡੀ ਤੇਜ਼ ਚਲਾਉਂਦਾ ਗਲਤ ਚਲਾਉਂਦਾ ਉਹਦੀ ਫੋਨ ਕਰ ਦੇਣਗੇ ਵੀ ਇਹਨੇ ਇਹਦੇ ਨਾਲ ਗੱਲ ਕਰੋ ਆ ਬੰਦਾ ਗਲਤ ਚਲਾ ਰਿਹਾ ਇੰਨੇ ਨੰਬਰ ਗੱਡੀ ਏ ਤਾਂ ਜੋ ਅਗਲੇ ਦਾ ਦਿਮਾਗ ਟਿਕਾਣੇ ਰਵੇ ਸਾਡੀ ਪ੍ਰੋਬਲਮ ਇਹ ਹੈ ਅਸੀਂ ਜਿੰਨਾ ਗੰਦ ਪਾਇਆ ਹੈ ਨਾ ਆ ਸੁਭਾਅ ਨੇ ਪਾਇਆ ਵੀ ਛੱਡ ਪਰੇ ਯਾਰ ਆਪਾਂ ਆਪਦੇ ਘਰੇ ਸੁਖੀ ਵਸਦੇ ਆ ਅਸੀਂ ਕੀ ਲੈਣਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਹ ਪ੍ਰੋਬਲਮ ਹੈ ਬੜੀ ਵੱਡੀ ਹਰ ਬੰਦਾ ਅੱਜ ਇਹ ਸੋਚ ਕੇ ਬੈਠਾ ਵੀ ਚੱਲ ਯਾਰ ਆਪਾਂ ਸੁਖੀ ਵਸਦੇ ਆ ਆਪਣੇ ਘਰੇ ਅਸੀਂ ਕੀ ਲੈਣਾ ਸਾਡਾ ਬੰਦਾ ਮਰਨ ਵਾਲਾ ਮਰ ਗਿਆ ਵੀ ਹੁਣ ਕੀ ਮੁੜ ਕੇ ਆ ਜੂ ਸਾਡਾ ਬੱਚਾ ਮੁੜ ਕੇ ਆ ਜੂ ਇੱਥੇ ਇੱਕ ਸਾਡਾ ਪਰਿਵਾਰ ਗੋਬਿੰਦਗੜ ਦਾ ਹੈ ਉਹਨਾਂ ਦੇ ਬੱਚਾ ਨਾ ਇਦਾਂ ਮੰਜੇ ਤੇ ਹੀ ਪਿਆ ਡਿੱਗਿਆ ਪਿਆ ਵਿਚਾਰਾ ਉਹਦੀਆਂ ਨਾੜਾਂ ਨਸਾਂ ਉਹ ਜਦੋਂ ਡਿਲੀਵਰੀ ਸੀ ਮਾਂ ਦੀ ਉਸ ਵੇਲੇ ਡਾਕਟਰ ਨੇ ਹੋਰ ਦੋ ਕੇਸਾਂ ਦੇ ਵਿੱਚ ਫਸਿਆ ਰਿਹਾ ਉਹ ਇਹੋ ਜਿਹੇ ਉਧਰ ਟਾਈਮ ਉਹਦਾ ਇੰਨਾ ਲੱਗ ਗਿਆ ਕਿ ਉਹ ਬੱਚਾ ਇਦਾਂ ਦਾ ਪੈਦਾ ਹੋਇਆ ਚੰਗਾ ਭਲਾ ਨਿਆਣਾ ਪੈਦਾ ਹੋਇਆ ਬ੍ਰੇਨ ਦੀਆਂ ਨਾੜਾਂ ਹੀ ਮਰ ਗਈਆਂ ਸਰੀਰ ਉਹਦਾ ਬਸ ਇਹ ਲੰਮਾ ਪਿਆ ਨਾ ਹਿੱਲਦਾ ਨਾ ਗੱਲ ਕਰਦਾ ਨਾ ਬੋਲਦਾ ਅੱਖਾਂ ਖੁੱਲੀਆਂ ਡਾਕਟਰ ਦੀ ਅਣਗਹਿਲੀ ਕਰਕੇ ਤੇ ਜੇ ਇਹ ਬੱਚਾ ਬਾਹਰ ਪੈਦਾ ਹੁੰਦਾ ਉਹਨਾਂ ਨੇ ਡਾਕਟਰ ਨੂੰ ਕੋਰਟ ਵਿੱਚ ਘੜੀਸ ਲੈਣਾ ਸੀ ਵੀ ਤੇਰੀ ਗਲਤੀ ਕਰਕੇ ਹੋਇਆ ਹੈ ਮੁੜ ਕੇ ਕਿਸੇ ਦੇ ਬੱਚੇ ਨਾਲ ਇਦਾਂ ਨਹੀਂ ਸੀ ਕਰ ਸਕਦਾ ਉਹ ਤੇ ਆਪਾਂ ਸਾਰੇ ਆ ਨਾ ਜਿਹੜੇ ਆਪਾਂ ਕਹਿੰਦੇ ਆ ਉਹ ਪਿੰਡ ਦਾ ਸਰਪੰਚ ਖਾ ਗਿਆ ਓਏ ਗ੍ਰਾਂਟ ਅੱਛਾ ਕਿੰਨੇ ਖਾ ਗਿਆ 20 ਲੱਖ ਦੀ ਕੋਠੀ ਪਾ ਗਿਆ ਫੇ ਕਰੋ ਗੱਲ ਓਏ ਕਰੋ ਕੇਸ ਉਹ ਛੱਡ ਪਰੇ ਯਾਰ ਆਪਣਾ ਬੰਦਾ ਹੁਣ ਕੀ ਕਹੀਏ ਯਾਰ ਇਹਨੂੰ ਐ ਕਹਿ ਕੇ ਚੁੱਪ ਕਰ ਉਹ ਫੇਰ ਅਗਲੀ ਵਾਰੀ 40 ਲੱਖ ਖਾਂਦਾ ਦੂਜਾ ਫੇਰ ਦੂਜਾ 80 ਲੱਖ ਖਾਂਦਾ ਐ ਖਲਾਰਾ ਪੈ ਗਿਆ ਸਾਡਾ ਇਸ ਸੁਭਾਅ ਬਣ ਗਿਆ ਟੋਕਿਆ ਨਹੀਂ ਨਾ ਕਿਹਾ ਨਹੀਂ ਆਦਤ ਨਹੀਂ ਪਾਈ ਟੋਕਣ ਦੀ ਸੁਭਾਅ ਹੀ ਨਹੀਂ ਸਾਡਾ ਇਹ ਗੱਲਾਂ ਦਾ ਆ ਜਿੰਨਾ ਖਲਾਰਾ ਪਿਆ ਤਾਂ ਪਿਆ ਟੋਕਿਆ ਨਹੀਂ ਲੀਡਰਾਂ ਦਾ ਧੱਕਾ ਤਾਂ ਚੱਲਦਾ ਕਿਉਂਕਿ ਜਨਤਾ ਨੇ ਉਹਨਾਂ ਨੂੰ ਬੋਲੋ ਪਿਆਰਿਓ ਟੋਕਿਆ ਨਹੀਂ ਬਾਬਿਆਂ ਦਾ ਧੱਕਾ ਸ਼ਬੀਲਾਂ ਤਾਂ ਲੱਗਦੀਆਂ ਕਿਉਂਕਿ ਇਹਨਾਂ ਨੂੰ ਅੱਜ ਤੱਕ ਕਿਸੇ ਨੇ ਟੋਕਿਆ ਨਹੀਂ ਪ੍ਰੋਬਲਮ ਆ ਹੈ ਜਦੋਂ ਤੁਸੀਂ ਕਹੋਗੇ ਵੀ ਤੂੰ ਕੌਣ ਹੁੰਦਾ ਉਹ ਇਦਾਂ ਧੱਕਾ ਕਰਨ ਵਾਲਾ ਐ ਕਿਵੇਂ ਤੁਸੀਂ ਮਾਰ ਦਿੰਦੇ ਹੋ ਬੰਦੇ ਫਿਰ ਗੱਲ ਕਰ ਜਾਂਦੇ ਨੇ ਹਾਏ ਜੀ ਦੁਬਤਾ ਪੈ ਗਈ ਪੰਥ ਚ ਦੁਫੇੜ ਪੈ ਗਈ ਜੀ ਗਲਤ ਗੱਲਾਂ ਇਹ ਗਲਤ ਗੱਲਾਂ ਕੋਈ ਨਹੀਂ ਫਿਰ ਆਪੇ ਕਿ ਜਿਹੜੇ ਜੇ ਹੁਣ ਡਾਕਟਰ ਤੇ ਕੇਸ ਕਰੋਗੇ ਉਹ ਤੇ ਕਹੂ ਗਲਤ ਗੱਲਾਂ ਕਰਦੇ ਨੇ ਜਦੋਂ ਪੁਲਿਸ ਚ ਫੜਾਓਗੇ ਅਗਲੇ ਨੂੰ ਅਗਲਾ ਤੇ ਕਹੂਗਾ ਹੀ ਫਿਰ ਪਰ ਹਿੰਮਤ ਕਰੋ ਜਦੋਂ ਤੁਸੀਂ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰੋਗੇ ਨਾ ਤਾਂ ਇਹ ਧੱਕਾ ਰੁਕਦਾ ਹੈ ਦੋ ਚਾਰ ਨੂੰ ਬਲੀ ਦਾ ਬੱਕਰਾ ਬਣਨਾ ਪੈਣਾ ਹੈ ਫਿਰ ਜਾ ਕੇ ਸਫਾਈ ਹੋਣੀ ਹੈ ਗੰਦ ਦੀ ਨਹੀਂ ਤਾਂ ਹੋਣੀ ਨਹੀਂ ਆਹ ਨੁਕਤਾ ਕਿਰਪਾ ਕਰਕੇ ਸਮਝੋ ਵਿਦੇਸ਼ਾਂ ਵਿੱਚ ਤੇ ਸਾਡੇ ਚ ਆਹ ਫਰਕ ਹੈ ਅਸੀਂ ਸਾਰੇ ਇਹ ਕਹਿੰਦੇ ਆ ਵੀ ਛੱਡ ਪਰੇ ਯਾਰ ਸਾਡੇ ਵਾਲਾ ਕਿਹੜਾ ਮੁੜ ਕੇ ਆ ਜੂ ਆ ਸਾਡੇ ਆ ਮਾਲਵੇ ਵਾਲਿਆਂ ਦਾ ਸਾਡੇ ਆ ਪੰਜਾਬੀਆਂ ਦਾ ਸੁਭਾਅ ਹੈ ਸਾਡੇ ਵਾਲੇ ਨੇ ਵੜਾਉਣਾ ਯਾਰ ਜਾਣ ਵਾਲਾ ਤੁਰ ਗਿਆ ਹੁਣ ਛੱਡ ਪਰੇ ਅਸੀਂ ਕੀ ਕਰੀਏ ਛੱਡ ਆਹ ਗੱਲਾਂ ਕਰਦੇ ਵੇਖਿਓ ਪਿਆ ਦਿਓ ਕੈਨੇਡਾ ਦੇ ਵਿੱਚ ਬੱਚਾ ਮਰ ਗਿਆ ਕਿਸੇ ਦਾ ਮਰਿਆ ਪਤਾ ਕਿਵੇਂ ਜਦੋਂ ਉਤਰਿਆ ਵੈਨ ਚੋਂ ਗੱਡੀ ਸਪੀਡ ਨਾਲ ਆਉਂਦੀ ਸੀ ਜਦੋਂ ਵੈਨ ਚੋਂ ਐ ਛੜਕ ਤੇ ਆਇਆ ਬੱਚਾ ਚੱਕ ਕੇ ਉਹ ਮਾਰਿਆ ਵੈਨ ਨੇ ਵੈਨ ਚੋਂ ਨਿਕਲਿਆ ਗੱਡੀ ਨੇ ਮਾਰਿਆ ਸਪੀਡ ਨਾਲ ਉਹ ਬੱਚੇ ਦਾ ਬੰਦੇ ਦਾ ਬੱਚਾ ਤੇ ਮਰ ਗਿਆ ਉਹ ਨਹੀਂ ਚੈਨ ਨਾਲ ਸੁੱਤਾ ਕਹਿੰਦਾ ਬੱਚਾ ਜਦੋਂ ਉਤਰਦਾ ਹੈ ਬੱਚਾ ਤੇ ਨਿਆਣਾ ਕੱਲ ਨੂੰ ਕਿਸੇ ਹੋਰ ਦਾ ਬੱਚਾ ਵੀ ਛੜਕ ਤੇ ਆ ਜੂ ਜਿਵੇਂ ਮੇਰਾ ਬੱਚਾ ਛੜਕ ਤੇ ਆ ਗਿਆ ਕਿਸੇ ਦਾ ਬੱਚਾ ਹੋਰ ਵੀ ਤੇ ਛੜਕ ਤੇ ਆ ਸਕਦਾ ਉਹ ਸਾਡੇ ਵਰਗਾ ਨਹੀਂ ਸੀ ਵੀ ਚੱਲ ਮੇਰੇ ਵਾਲਾ ਤੇ ਗਿਆ ਤੇ ਹੁਣ ਮੈਂ ਕੀ ਕਰਨਾ ਉਹ ਬੰਦੇ ਨੇ ਉਦੋਂ ਬਾਅਦ ਨਹੀਂ ਟਿੱਕ ਕੇ ਸੁੱਤਾ ਉਦੋਂ ਬਾਅਦ ਉਹ ਬੰਦੇ ਨੇ ਹੌਲੀ ਹੌਲੀ ਲੋਕ ਇਕੱਠੇ ਕੀਤੇ 10 ਤੋਂ 20 20 ਤੋਂ 50 50 ਤੋਂ 100 100 ਤੋਂ 1000 ਲੱਖਾਂ ਬੰਦੇ ਛੜਕਾਂ ਤੇ ਲੈ ਜਾਂਦੇ ਕਹਿੰਦੇ ਕਾਨੂੰਨ ਬਣਾਓ ਉਹਨਾਂ ਨੂੰ ਕਾਨੂੰਨ ਪਾਸ ਕਰਨਾ ਪਿਆ ਤੇ ਪਤਾ ਕੀ ਕਾਨੂੰਨ ਹੈ ਹੁਣ ਉੱਥੇ ਜਦੋਂ ਸਕੂਲ ਵੈਨ ਖੜੂ ਐਦਾਂ ਸਟਾਪ ਸਾਈਨ ਬਾਹਰ ਆ ਜਾਂਦਾ ਸਟਾਪ ਜਿੰਨੀਆਂ ਗੱਡੀਆਂ ਉੱਧਰ ਆਉਂਦੀਆਂ ਜਿੰਨੀਆਂ ਉੱਧਰ ਆਉਂਦੀਆਂ ਆਪਣੇ ਆਪ ਰੁਕਦੀਆਂ ਰੁਕਣਾ ਪਏਗਾ ਸਕੂਲ ਵੈਨ ਦੇ ਸਟਾਪ ਸਾਈਨ ਲਾਤਾ ਰੁਕੋ ਸਾਰੇ ਰੁਕ ਜਾਂਦੇ ਆ ਫਿਰ ਹੌਲੀ ਹੌਲੀ ਇੱਕ ਇੱਕ ਬੱਚਾ ਬਾਹਰ ਆਉਂਦਾ ਹੈ ਬੱਚੇ ਸਾਰੇ ਨਿਕਲ ਜਾਂਦੇ ਆ ਫਿਰ ਗੱਡੀ ਵਾਲਾ ਸਟਾਪ ਸਾਈਨ ਅੰਦਰ ਜਾਂਦਾ ਹੈ ਸਟਾਪ ਸਾਈਨ ਅੰਦਰ ਜਾ ਕੇ ਵੈਨ ਤੁਰਦੀ ਹੈ ਫਿਰ ਟ੍ਰੈਫਿਕ ਚੱਲਦਾ ਨੇ ਉੱਥੇ ਟ੍ਰੈਫਿਕ ਖੜ ਜਾਂਦਾ ਇੱਕ ਬੱਚਾ ਤੇ ਮਰ ਗਿਆ ਮੁੜ ਕੇ ਕਿਸੇ ਦਾ ਬੱਚਾ ਨਹੀਂ ਮਰਿਆ ਇੱਕ ਤੇ ਮਰ ਗਿਆ ਸੀ ਕਿਸੇ ਦਾ ਮੁੜ ਕੇ ਨਹੀਂ ਐਂ ਗੰਦ ਸਾਡੇ ਚ ਕੀ ਹੈ ਚੱਲ ਯਾਰ ਮੇਰੇ ਵਾਲੇ ਨੇ ਕਿਹੜਾ ਮੁੜ ਆਉਣਾ ਬਸ ਛੱਡ ਦੋ ਆਹ ਪ੍ਰੋਬਲਮ ਹੈ ਇਹ ਸੁਭਾਅ ਹੈ ਸਾਡਾ ਆਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅੱਜ ਵੀ ਜਗ੍ਹਾ ਜਗ੍ਹਾ ਚਲੋ ਤੇ ਆਹ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਲਗਾ ਕੇ ਇੱਕ ਵਾਰ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਪਿਆਰਿਓ ਇੱਕ ਗੱਲ ਸੁਣਿਓ ਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿੱਛੇ ਸ਼ੁਰੂ ਤੋਂ ਸਾਰਾ ਦੀਵਾਨ ਜਿਨ੍ਹਾਂ ਨੇ ਸੁਣਿਆ ਦੱਸੋ ਭਲਾ ਇਹ ਸਾਰਾ ਕੁਝ ਵੇਖ ਕੇ ਗੁੱਸਾ ਰੱਬ ਤੇ ਚੜ੍ਹਦਾ ਹੈ ਕਿ ਆਪਣੇ ਆਪ ਤੇ ਦੱਸੋ ਬੋਲੋ ਆਪਣੇ ਆਪ ਤੇ ਆਪਣੇ ਆਪ ਸਾਡੀ ਗੱਲ ਹੋ ਰਹੀ ਹੈ ਤੇ ਰੱਬ ਪਿਆਰਾ ਪਿਆਰਾ ਲੱਗਦਾ ਵੀ ਰੱਬ ਤਾਂ ਯਾਰ ਕੁਛ ਨਹੀਂ ਗਲਤ ਕਰਦਾ ਅਸੀਂ ਕਰਦੇ ਕਸੂਰ ਕਿਹਦਾ ਲੱਗਦਾ ਭਲਾ ਸਾਰਾ ਕੁਝ ਸੁਣ ਕੇ ਸਾਡਾ ਲੱਗਦਾ ਦੱਸੋ ਰੱਬ ਨਾਲ ਰੱਬ ਤੋਂ ਸ਼ਰਧਾ ਘਟਦੀ ਹੈ ਕਿ ਵੱਧਦੀ ਹੈ ਬੋਲੋ ਵੱਧਦੀ ਹੈ ਮੈਨੂੰ ਕਹਿੰਦੇ ਨੇ ਸ਼ਰਧਾ ਤੋੜਦਾ ਸਾਰਿਆਂ ਦੀ ਸ਼ਰਧਾ ਨਹੀਂ ਟੁੱਟ ਰਹੀ ਸਮਝਣ 'ਚ ਫਰਕ ਹੈ ਤੁਹਾਡੇ ਇਹ ਕਲਿੱਕ ਨਹੀਂ ਹੋ ਰਹੇ ਨੁਕਤੇ ਇਹ ਸਮਝਣੇ ਪੈਣਗੇ ਸ਼ਰਧਾ ਵੱਧਦੀ ਹੈ ਗੁੱਸਾ ਆਪਣੇ ਆਪ ਤੇ ਚੜ੍ਹਦਾ ਹੈ ਭਾਈ ਸਵਾਰਨਾ ਆਪਣੇ ਆਪ ਨੂੰ ਰੱਬ ਨੂੰ ਕੀ ਸਵਾਰਾਂਗੇ ਆ ਸੁਣੋ ਨਾ ਆਪ ਸਵਾਰੇ ਮੈਂ ਲੱਭੋ ਸੁਣੋ ਆਪ ਸਵਾਰੇ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਮੈਂ ਵੈਸੇ ਧਨੌਲੇ ਨਾ ਦੀਵਾਨ ਵਿੱਚ ਹੈ ਤੇ ਧੋਂਦੀ ਸੀ ਉਦਣ ਪਰ ਮੈਂ ਇਹ ਗੱਲ ਵੀ ਕੀਤੀ ਸੀ ਸਟੇਟਮੈਂਟ ਤੇ ਬੜੀ ਵੱਡੀ ਸੀ ਪਰੌਲਾ ਤੇ ਇਹਦਾ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਭਦੀਆਂ ਨਹੀਂ ਇਦਾਂ ਦੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ ਪੈ ਸਕਦਾ ਸੀ ਬੜਾ ਵੱਡਾ ਰੌਲਾ ਪੈ ਸਕਦਾ ਮੈਂ ਤੇ ਇਹ ਵੀ ਕਹਿ ਦਿੱਤਾ ਸੀ ਵੀ ਕਿੱਦਾਂ ਦੀ ਜਿਉਣੀ ਹੈ ਤੇ ਕਿੰਨੀ ਜਿਉਣੀ ਹੈ ਇਹ ਵੀ ਤੇਰੇ ਹੱਥ ਕਿੱਦਾਂ ਦੀ ਤੇ ਕਿੰਨੀ ਕਿਵੇਂ ਦੀ ਜ਼ਿੰਦਗੀ ਜਿਉਣੀ ਹੈ ਤੇ ਕਿੰਨੇ ਸਾਲ ਸਾਈਨ ਉਹਨੇ ਕਰਨੇ ਨੇ ਫਾਰਮ ਵਿੱਚ ਇਹ ਤੈਨੂੰ ਭਰਨਾ ਪੈਣਾ ਵੀ ਕਿੱਦਾਂ ਦੀ ਤੇ ਕਿੰਨੀ ਇਹ ਵੀ ਕਿਹਾ ਸੀ ਮਾਲਕ ਦੇ ਸਾਈਨ ਚੱਲਦੇ ਉਹਨੇ ਕਹਿਣਾ ਠੀਕ ਹੈ ਇੱਕ ਵਾਰ ਨਾ ਚਲੋ ਵੈਸੇ ਹੁਣ ਟੌਪਿਕ ਤੇ ਛੇੜ ਲਿਆ ਲੰਬਾ ਬਹੁਤ ਚਲੇ ਜਾਣਾ ਮੈਂ ਥੋੜੀ ਜਿਹੀ ਗੱਲ ਕਰ ਦਿੰਦਾ ਬਸ ਬਈ ਗੁਰੂ ਅਰਜਨ ਆਪਾਂ ਸ਼ਬਦ ਪੜ੍ਹਦੇ ਆ ਨਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਆ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਸੁਣਿਓ ਜਰਾ ਇੱਕ ਗੱਲ ਕਲੀਅਰ ਕਰਨੀ ਆ ਇੱਕ ਮਿੰਟ ਲਈ ਸੁਣਿਓ ਮੈਂ ਹੁਕਮਨਾਮਾ ਸੁਣਦਾ ਸੀ ਇੱਕ ਦਿਨ ਚੌਰ ਕਰਦਾ ਸੀ ਤੇ ਉਦਣ ਇਹ ਪੰਕਤੀਆਂ ਆਈਆਂ ਉਦਣ ਇੱਕ ਕੁਐਸਚਨ ਮੇਰੇ ਮਾਈਂਡ 'ਚ ਉੱਠਿਆ ਵੀ ਕੀ ਉਮਰ ਲੰਮੀ ਕੀਤੀ ਜਾ ਸਕਦੀ ਹੈ ਕੀ ਉਮਰ ਲੰਮੀ ਹੋ ਸਕਦੀ ਹੈ ਕੀ ਜੋਗੀ ਉਮਰ ਲੰਮੀ ਕਰ ਲੈਂਦੇ ਆ ਸੁਣੋ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਤ ਤੀਰਥ ਸਭ ਧਰਤੀ ਭ੍ਰਮਿਓ दुविधा छुटके नाही मन कामना तीर्थ जाए बसयो सिर करवत तरहे मन की मैल ना उतरे एह बेदू जे लख जतन कराए कनक कामनी है वर गैवर बहु बेदुदान दातारा अन बस्तर पूम बहुर पे नह मिलिए हर द्वारा पूजा अर्चा बंदन दंडौत खट कर्मा रत रहता हा हा करत बंदन मह परया नह मिलिए एह जुगता जोग सिद्ध आसन चौरासी ए पी कर कर रहे वड्डी आर जा फिर जन्मे हर स्यों संग न गहया सुनो सुनो प्यारे ये शब्द ते आपां कल विचारांगे कल कर लांगे असीं इहदे बारे विचार पर इन्नी कु गल सुनो वड्डी आर जा पढ़ो वड्डी आर जा फिर जन्मे हर स्यों संग न गहया भी जोगी वड्डी उम्र कर लेंदे है वड्डी उम्र भोग के भी कहिंदे उम्र ते वड्डी कर ली पर तेरे नाल संबंध नहीं बन सकया रब्बा तेरे नाल मेरा कनेक्शन नहीं जुड़ सकया मेरे मन च यह सवाल आया भी की जोगी उम्र वड्डी कर लेंदे है खाना इदां दा खांदे होणगे की डाइट करदे आ ओह बंदे भी 200 साल तक उम्र कर लेंदे सी 100 साल 150 साल बड़ा बड़ा क्वेश्चन खड़ा होया फिर एक दिन एक खबर पढ़ी इंटरनेट दे उत्ते खबर आई भी एक कंट्री एक टापू इदां दा है आयरलैंड इदां दा है एक जिथे 150 साल दी उम्र आम बंदियां दी हुंदी है ते 70 साल तक बंदा जवान रहिंदा है जिहो जिहा साडा 20 साल दा नौजवान उत्थे 70 दा 70 साल 150 साल आम उम्र भोगदा है हरेक बंदा उत्थे फिर मेरे मन च आ गया भी ये नहीं हो सकता कि रब दी उन्हां ते ज्यादा कृपा है साडे ते करोपी है आखो सतना ये नहीं हो सकता फिर जे अज साडियां उमरां 60 रह गई ने 50 रह गई ने अज 20 साल रह गई है 10 साल के बच्चे नूं डायबिटीज है शुगर है 5 साल का बच्चा शुगर की दवाई ले रहा निक्के निक्के बच्चों के बीपी हाई हो रहे हैं इहदा मतलब यह है जे 150 साल भोगदे है चाइनीज लोग है उत्थे छोटे छोटे कद्दां दे खांदे है जेड़ा लिक्विड खा लैंदे है ज्यादा तां लिक्विड ही लैंदे है बहुता भारा नहीं खांदे फास्ट फूड ते उत्थे है ही नहीं ते ग्रीन टी पींदे सारा दिन इंडिया दीआं थर्मस भरियां हुंदियां ते ग्रीन टी पी भी जांदे है ग्रीन टी वाश होई जांदा शरीर उहनां दा ते 70 साल तक जवान है ते 150 साल तक उम्र भोगदे है इहदा मतलब इह है भई जे अज 150 साल तक ओह जाणा चाह रहे है डाइट कंट्रोल है कोई तलिया नहीं कोई चीज नहीं वायुमंडल इदां दा दरख्तां दे विच निक्के निक्के घर बनाए है इहदा मतलब इह है भी सिस्टम असीं खराब कर लिया दरख्त सारे पट के सिड़ ते पानी गंदला कर लिया जहर पैदा कर ली खाण विच जहर है अज जिन्नियां स्प्रेयां करदे आ सारा कुछ नकली आ रहा है ये सारे सिस्टम तो पता लगता है भी जे बीमारियां दे नाल खाते पए आ ते 60 साल दा ही 50 साल दा ही अटैक होके मरदा है इहदे विच भी दोषी बोलो असीं रब जे चाहे किन्नी ते किद्दां दी ए तू भर ਕਿੱਦਾਂ ਦੀ ਤੇ ਕਿੰਨੀ ਡਾਕਟਰ ਕਹਿੰਦਾ ਲੀਵਰ ਤੇਰਾ ਖਤਮ ਹੋ ਜੂ ਜੇ ਹੁਣ ਸ਼ਰਾਬ ਨੂੰ ਹੱਥ ਲਾਇਆ ਕਹਿੰਦਾ ਕੀ ਕਰਾਂ ਜਦ ਰਹਿ ਨਹੀਂ ਸਕਦਾ ਤੇ ਇਹਦਾ ਮਤਲਬ ਤੂੰ ਲਿਖ ਲਿਆ ਵੀ ਮੈਂ ਨਹੀਂ ਜਿਉਣਾ ਤੇ ਹੁਣ ਫਿਰ ਆਉਂਦਾ ਨਾ ਬਚਨ ਯਾਦ ਦੱਦਾ ਦੋਸ਼ ਨਾ ਦੇਹੂ ਕਿਸੈ ਦੋਸ਼ ਕਰਮਾਂ ਆਪਣਿਆਂ ਗੁਰੂ ਜੀ ਤੇ ਕਹਿੰਦੇ ਆ ਵੀ ਦੋਸ਼ ਤੇਰਾ ਹੈ ਹਰ ਜਗ੍ਹਾ ਮਾ ਵੇਖੋ ਨਾ ਇਹ ਤੇ ਨਹੀਂ ਕਿਹਾ ਵੀ ਤੇਰਾ ਹੈ ਉਹ ਕਹਿੰਦੇ ਮੈਂ ਆਪਣੀ ਗੱਲ ਹੀ ਕਰਾਂਗੇ ਨਾ ਵੇਖੋ ਆਪਾਂ ਕਰਾਂ ਇਦਾਂ ਹੀ ਕਰਾਂਗੇ ਅੱਗੇ ਸਤਪੁਰਖ ਤੇ ਫਿਰ ਇਦਾਂ ਹੀ ਸਮਝਾਉਣਗੇ ਗੱਲ ਤੇ ਆਪਣੇ ਤੇ ਲਾ ਕੇ ਕਰਨਗੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨ ਅਵਰ ਜਨ ਰੱਬ ਕਿੱਥੋਂ ਦੋਸ਼ੀ ਹੋ ਗਿਆ ਰੱਬ ਨੂੰ ਗਾਲਾਂ ਕਿਵੇਂ ਕੱਢਤੀਆਂ ਤੈ ਰੱਬ ਨੂੰ ਮਾੜਾ ਕਿਵੇਂ ਕਹਿਤਾ ਤੂੰ ਵੀ ਰੱਬ ਦੋਸ਼ੀ ਹੈ ਕਿਤੇ ਜੋ ਸਿਸਟਮ ਵਿਗੜ ਰਿਹਾ ਦੋਸ਼ੀ ਹੈ ਨਹੀਂ ਮੀਂਹ ਪਿਆ ਅੱਜ ਕੀ ਹੋ ਮਰ ਗਿਆ ਮੀਂਹ ਨਹੀਂ ਪਿਆ ਤੇ ਰੱਬ ਨੂੰ ਗਾਲਾਂ ਕੱਢਦਾ ਰੱਬਾ ਅਸੀਂ ਤੇਰਾ ਕੀ ਵਿਗਾੜਤਾ ਅੱਜ ਕੀ ਮੀਂਹ ਨਹੀਂ ਪਾਉਂਦਾ ਵੀ ਦਰਖਤ ਵੱਢਤੇ ਤੂੰ ਸਾਰੇ ਘੋਣ ਮੋਣ ਹੋ ਗਈ ਧਰਤੀ ਛੱਡਿਆ ਕੀ ਹੈ ਤੈ ਕਿਉਂ ਰੱਬ ਨੂੰ ਗਾਲਾਂ ਕੱਢਦਾ ਜਿੱਥੇ ਦਰਖਤ ਲੱਗੇ ਹੋਏ ਨੇ ਉੱਥੇ ਵੇਖ ਬਰਸਾਤਾਂ ਪੈਂਦੀਆਂ ਹਟਦੀਆਂ ਹੀ ਨਹੀਂ 10-10 15-15 ਦਿਨ ਆ ਇਧਰਲੇ ਪਾਸੇ ਤਮਿਲਨਾਡੂ ਇਲਾਕੇ ਦੇ ਵਿੱਚ ਇਹ ਕਈ ਜਗ੍ਹਾ ਇਦਾਂ ਦੀਆਂ ਜਿੱਥੇ ਮੀਂਹ ਹਟਦਾ ਹੀ ਨਹੀਂ 5-5 ਮਹੀਨੇ ਦਿਨ ਤੇ ਰਾਤ ਬਰਸਾਤ ਪੈਂਦੀ ਦਿਨ ਤੇ ਰਾਤ ਉੱਥੇ ਕਹਿੰਦੇ ਟ੍ਰੇਨ ਕੱਢਣੀ ਹੈ ਟ੍ਰੇਨ ਲੈ ਕੇ ਜਾਣੀ ਚਾਹੁੰਦੇ ਸੀ ਉਹ ਕਹਿੰਦੇ ਅਸੀਂ ਵੀ ਕਹਿੰਦੇ ਸਹੂਲਤ ਹੋ ਜੂ ਤੁਹਾਨੂੰ ਸ਼ਹਿਰ ਤੋਂ ਤੁਹਾਡੇ ਛੋਟਾ ਜਿਹਾ ਕਸਬਾ ਹੈ ਤੁਹਾਡੇ ਕਸਬੇ ਨੂੰ ਟ੍ਰੇਨ ਲਾ ਦੇਵਾਂਗੇ ਕਹਿੰਦੇ ਟ੍ਰੇਨ ਤੇ ਆ ਜੂ ਸਹੂਲਤ ਤੇ ਹੋ ਜੂ ਪਰ ਕਿੰਨੇ ਦਰਖਤ ਕੱਟੋਗੇ ਤੁਸੀਂ ਸਾਡੇ ਦਰਖਤ ਕਿੰਨੇ ਕੱਟੋਗੇ ਤੁਸੀਂ ਅਸੀਂ ਇੱਕ ਦਰਖਤ ਨਹੀਂ ਕੱਟਣ ਦੇਣਾ ਸਰਕਾਰ ਦੇ ਅੱਗੇ ਉੱਥੋਂ ਦੀ ਜਨਤਾ ਅੜਗੀ ਅਸੀਂ ਨਹੀਂ ਦਰਖਤ ਵੱਢਣ ਦੇਣਾ ਅੜਕੇ ਖੜਕੇ ਹੋ ਤੇ ਹੁਣ ਵੇਖੋ ਪਿਆਰਿਓ ਹਰ ਜਗ੍ਹਾ ਨਾ ਮੈਂ ਬੇਨਤੀ ਕਰਦਾ ਜਿੱਥੇ ਗਿਣਿਆ ਜਾਏਗਾ ਆਪਾਂ ਦੋਸ਼ੀ ਗਿਣੇ ਜਾਵਾਂ ਰੱਬ ਨਾਲ ਪਿਆਰ ਪਊ ਗੁੱਸਾ ਆਪਣੇ ਆਪ ਤੇ ਚੜੂ ਤੇ ਗੁਰੂ ਜੀ ਤੇ ਕਿੰਨੇ 100 ਸਾਲ ਪਹਿਲਾਂ ਇਹ ਬਚਨ ਕਰ ਗਏ ਭਾਈ ਆਪਣੇ ਆਪ ਨੂੰ ਉਹ ਤੇ ਕਿਰਪਾ ਕੀਤੀ ਪਈ ਹੈ ਤੂੰ ਉਹ ਕਰਾ ਨਾ ਸਕੇ ਉਹ ਕਿਰਪਾ ਲੈ ਨਾ ਸਕੇ ਉਹ ਤੇ ਵੇਖੋ ਇਹਦੀ ਵਿਆਖਿਆ ਕਰਾਂ ਇੱਕ ਮਿੰਟ ਸੁਣਿਓ ਜਿਹੜੇ ਬੱਚੇ ਕਹਿੰਦੇ ਐ ਵੀ ਕਿਰਪਾ ਕੀ ਹੋਈ ਕਿਰਪਾ ਨੂੰ ਸਮਝਿਓ ਕੈਨੇਡਾ ਨੇ ਕਿਰਪਾ ਕੀਤੀ ਐ ਇੰਡੀਆ ਦੇ ਪੰਜਾਬ ਦੇ ਸਟੂਡੈਂਟਾਂ ਉੱਤੇ ਵੀ ਵੀਜ਼ਾ ਦੇ ਦੇਣਗੇ ਇਹ ਕੀ ਐ ਜੀ ਕੈਨੇਡਾ ਦੀ ਕਿਰਪਾ ਸੁਣਿਓ ਪਰ ਉਹਦੇ ਤੇ ਹੋ ਜਿਹੜਾ ਸਾਡੀਆਂ ਸ਼ਰਤਾਂ ਪੂਰੀਆਂ ਕਰੂ ਜਿਹੜਾ ਸਾਡੀ ਇੰਨੇ ਬੈਂਡ ਚਾਹੀਦੇ ਐ ਇਦਾਂ ਆਈਲੈਟਸ ਕਰਨਾ ਆ ਸਾਰਾ ਕੁਝ ਆ ਨੰਬਰ ਚਾਹੀਦੇ ਆ ਪੂਰੇ ਕਰ ਉਹ ਕਹਿਣਗੇ ਅਸੀਂ ਤੇ ਕਿਰਪਾ ਕਰ ਦਿਆਂਗੇ ਹੁਣ ਤੈਨੂੰ ਵੇਖ ਲੈ ਵੀ ਕਰਾਉਣੀ ਹੈ ਕਿ ਨਹੀਂ ਕਰਾਉਣੀ ਰਿਕੁਆਇਰਮੈਂਟ ਹੈ ਜਿਹੜੀ ਅੰਬੈਸੀ ਦੀ ਜਾਂ ਕਾਲਜਾਂ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਕਰਦੇ ਵੀਜ਼ਾ ਤੇ ਕਹਿੰਦੇ ਦੇਵਾਂਗੇ ਅਸੀਂ ਕੋਈ ਬੰਦਾ ਕਬੰਦਾ ਨਹੀਂ ਵੇਖਦੇ ਸਾਡੀ ਰਿਕੁਆਇਰਮੈਂਟ ਪੂਰੀ ਕਰ ਦਿਓ ਵੀਜ਼ਾ ਮਿਲ ਜੂ ਰੱਬ ਦੀ ਰਿਕੁਆਇਰਮੈਂਟ ਹੈ ਪੂਰੀ ਕਰਦੇ ਕਿਰਪਾ ਤੇ ਕੀਤੀ ਹੋਈ ਪਈ ਹੈ ਆਖੋ ਸਤਨਾਮ ਤੈਨੂੰ ਪੂਰੀ ਕਰਨੀ ਪੈਣੀ ਤੇ ਜੇ ਤੂੰ ਵੇਖਿਓ ਪਿਆਰਿਓ ਬੈਂਡ ਆਉਣ ਨਾ ਬੰਦੇ ਦੇ ਨਕੰਮਾ ਪੜਨ ਵਿੱਚ ਫੇਲ ਹੋ ਗਿਆ ਜੀ ਕਰਦਾ ਨਹੀਂ ਪੜ੍ਹਾਈ ਨੂੰ ਫੋਨ ਵਿੱਚ ਲੱਗਿਆ ਰਿਹਾ ਮਾਫ ਕਰਨਾ ਪੁੱਠੇ ਕੰਮਾਂ 'ਚ ਸਾਰਾ ਦਿਨ ਗੇੜੀਆਂ ਹੀ ਕੱਢਦਾ ਰਿਹਾ ਗੇੜੀਆਂ ਗੂੜੀਆਂ ਕੱਢ ਕੇ ਫਿਰਦਾ ਰਿਹਾ ਉਸ ਵੇਲੇ ਤੇ ਰਾਂਝਾ ਬਣਿਆ ਫਿਰਦਾ ਰਿਹਾ ਧਿਆਨ ਦਿੱਤਾ ਨਹੀਂ ਪੜ੍ਹਾਈ ਵੱਲ ਤੇ ਮੁੜ ਕੇ ਨਹੀਂ ਜੀ ਇਹ ਤਾਂ ਸਿਸਟਮ ਹੀ ਗੰਦਾ ਹੈ ਜੀ ਕੈਨੇਡਾ ਤੇ ਹੈ ਹੀ ਨਹੀਂ ਚੰਗਾ ਐ ਨਹੀਂ ਭਾਈ ਉਹਦਾ ਕਸੂਰ ਤੂੰ ਉਹਦੇ ਸਟੈਂਡਰਡ ਤੇ ਖਰਾ ਨਹੀਂ ਉਤਰ ਸਕਿਆ ਜਿਹੜਾ ਉਹਨਾਂ ਦਾ ਸਟੈਂਡਰਡ ਹੈ ਉਹਦੇ ਤੂੰ ਖਰਾ ਨਹੀਂ ਉਤਰ ਸਕਿਆ ਉਹਦੀ ਰਿਕੁਆਇਰਮੈਂਟ ਤੂੰ ਪੂਰੀ ਨਹੀਂ ਕਰ ਸਕਿਆ ਪਰਮਾਤਮਾ ਦੀ ਰਿਕੁਆਇਰਮੈਂਟ ਹੈ ਜਿਹੜੀ ਮਤਲਬ ਕਿਰਪਾ ਤੇ ਹੋ ਜੂ ਪਰ ਤੈਨੂੰ ਆ ਪੂਰੀ ਕਰਨੀ ਇਹ ਉਦਾਂ ਕਿਰਪਾ ਨਹੀਂ ਨਿਰਮਲ ਬਾਬੇ ਵਾਂਗੂ ਆਉਂਦੀ ਵੀ ਖੋਲੋ ਪਰਸ ਜੀ ਕਿਰਪਾ ਆ ਰਹੀ ਹੈ ਐਦਾਂ ਨਹੀਂ ਆਉਂਦੀ ਉਹਦੇ ਉਹ ਐਦਾਂ ਨਹੀਂ ਆਉਂਦੀ ਸਮੋਸੇ ਖਾ ਲਿਆ ਕਰ ਕਿਰਪਾ ਆਉਣੀ ਸ਼ੁਰੂ ਹੋ ਜੂ ਰੁਕੀ ਪਈ ਹੈ ਤੇਰੀ ਕਿਰਪਾ ਐ ਕਿਹੜੀ ਪੀਣਾ ਕਿਹਦਾ ਫਲਾਣਾ ਬ੍ਰਾਂਡ ਪੀਣਾ ਉਹਦੇ ਕਿਹੜਾ ਚੜਾ ਕੇ ਆਇਆ ਸੀ ਭੈਰੋ ਦੇ ਕਹਿੰਦੇ ਉਹਦੇ ਤੇ ਮੈਂ ਆਹ ਚੜਾ ਕੇ ਲੈ ਆਪ ਮਹਿੰਗੀ ਪੀਨਾ ਭੈਰੋ ਦੇ ਦੂਜੀ ਚੜਾਤੀ ਆਹ ਮਹਿੰਗੇ ਵਾਲਾ ਬ੍ਰਾਂਡ ਚੜਾ ਕੇ ਆ ਜੀ ਕਿਰਪਾ ਆਉਣੀ ਸ਼ੁਰੂ ਹੋ ਜੂ ਲੈ ਏਦਾਂ ਦੀ ਕਿਰਪਾ ਨਹੀਂ ਪਰਮਾਤਮਾ ਦੀ ਕਿਰਪਾ ਆ ਵੇਖੋ ਆਹ ਦਿਮਾਗ ਆਹ ਦਿੱਤਾ ਰਿਕੁਆਇਰਮੈਂਟ ਹੈ ਪੂਰੀ ਕਰ ਘਾਲਣਾ ਘਾਲ ਡਰਾਈਵਰ ਬਣਨਾ ਚਾਹੁੰਦਾ ਹੈ ਨਾ ਇੱਥੇ ਪਈ ਹੈ ਡਰਾਈਵਰੀ ਕੱਢ ਲੈ ਵੇਖੋ ਆਹ ਸੱਤ ਸੁਰਾਂ ਨੇ ਵਾਜੇ ਦੀ ਕੋਈ ਸ਼ਬਦ ਕੱਢਣਾ ਚਾਹੁੰਦਾ ਹੈ ਹਾਂਜੀ ਕੱਢਣਾ ਇੱਥੇ ਪਿਆ ਟਿਊਨ ਵੀ ਇੱਥੇ ਹੀ ਹੈ ਆਹ ਵੱਜਾ ਬਾ ਮਾੜਾ ਜਿਹਾ ਮੱਥਾ ਮਾਰ ਨਾ ਫਿਰ ਲਾ ਘੰਟਾ ਦੋ ਘੰਟੇ ਨਿਕਲ ਆਉ ਨਿਕਲ ਆਉ ਮੱਥਾ ਮਾਰ ਥੋੜਾ ਜਿਹਾ ਇਹ ਉਹ ਰਿਕੁਆਇਰਮੈਂਟ ਹੈ ਜਿੰਨੀ ਜਿਹੜਾ ਘੰਟਾ ਲੱਗਣਾ ਹੈ ਰਿਆਜ਼ ਤੇ ਮਿਹਨਤ ਤੇ ਲਾ ਲੈ ਨਿਕਲ ਆਉ ਆਹ ਢੋਲਕ ਪਈ ਹੈ ਸਿੱਖਣੀ ਹੈ ਜਿਹੜੇ ਬੰਦੇ ਨੇ ਵੇਖੋ ਇਹਦੀ ਰਿਕੁਆਇਰਮੈਂਟ ਹੈ ਲਾਣ 5-7 ਮਹੀਨੇ ਲਾਣੇ ਪੈਣਗੇ ਵੀ ਆਹ ਹੱਥ ਐ ਵੱਜਣਾ ਐ ਵੱਜਣਾ ਉਹ ਜਿਹੜੇ 7 ਮਹੀਨਿਆਂ ਦੀ ਤੇਰੀ ਮਿਹਨਤ ਹੈ ਇਹ ਪੂਰੀ ਕਰਨਾ ਹੈ ਆਜੂ ਬੈਠੇ ਹੀ ਗਈ ਢੋਲਕੀ ਮੇਰੇ ਤੇ ਕਿਰਪਾ ਨਹੀਂ ਕਰਦੀ ਲੈ ਵਾਜਾ ਮੇਰੇ ਤੇ ਕਿਰਪਾ ਨਹੀਂ ਕਰਦਾ ਕਰੂ ਐ ਕਿਵੇਂ ਐਂ ਬਸ ਆ ਵੇਖੋ ਇਹਦੇ ਤੋਂ ਜੋ ਮਰਜ਼ੀ ਕੱਢ ਲਓ ਸਭ ਖੁਸ਼ੀ ਮੇਰੇ ਖਿਆਲ ਪਕੜ ਚਾ ਰਹੀ ਹੈ ਨਾ ਗੱਲ ਦੋਸ਼ੀ ਅਸੀਂ ਯਾਰ ਮੈਂ ਨਹੀਂ ਮਿਹਨਤ ਕਰ ਸਕਿਆ ਵਾਜਾ ਵੀ ਸੀਗਾ ਆ ਵੀ ਸੀ ਪਰ ਮੇਰੇ ਤੋਂ ਹੋਇਆ ਹੀ ਨਹੀਂ ਬਣੀ ਨਹੀਂ ਗੱਲ ਕਸੂਰਵਾਰ ਮੈਂ ਆ ਉਹਨੇ ਤੇ ਸਭ ਲਈ ਪਿਆਰੇ ਹੋ ਸਭ ਲਈ ਭੰਡਾਰ ਖੋਲੇ ਪਏ ਹੈ ਜੀ ਬਸ ਇੱਕ ਭਰਾ ਉਹ ਹੈ ਜਿਹਨੇ ਸੋਚਿਆ ਵੀ ਡਾਕਟਰ ਬਣਨਾ ਹੈ ਉਹ ਵਰਤ ਗਿਆ ਉਹਨੇ ਕੱਢ ਲਿਆ ਆ ਰਿਕੁਆਇਰਮੈਂਟ ਪੂਰੀ ਕਰ ਲਈ ਰਾਤਾਂ ਨੂੰ ਜਾਗ ਜਾਗ ਪੜ੍ਹਦਾ ਸੀ ਇੱਕ ਉਹ ਹੈ ਕਹਿੰਦਾ ਨਾ ਨਾ ਜੀ ਨਾ ਆਪਾਂ ਨੇ ਨਹੀਂ ਸਮਾਂ ਆਪਾਂ ਤੇ ਮੱਝਾਂ ਹੀ ਠੀਕ ਹੈ ਡੰਗਰ ਹੀ ਚਾਰਾਂਗੇ ਲਚਾਰ ਲੱਗ ਬਸ ਨਹੀਂ ਪੂਰੀ ਹੋਈ ਸੱਤ ਬਸ ਹਰ ਗੱਲ ਚ ਦੋਸ਼ੀ ਉਹ ਜਵਾਨ ਪੁੱਤ ਜੇ ਅੱਜ ਛੜਕਾਂ ਦੇ ਉੱਤੇ ਐਕਸੀਡੈਂਟਾਂ ਚ ਮਰੇ ਹੈ ਤੇ ਇਹ ਸਿਸਟਮ ਦੋਸ਼ੀ ਹੈ ਅਸੀਂ ਦੋਸ਼ੀ ਆ ਵੇਖਿਆ ਨਹੀਂ ਛੜਕਾਂ ਤੇ ਕਿਵੇਂ ਜਦੋਂ ਧੁੰਦ ਪਈ ਹੈ ਕਿੱਦਾਂ ਐਕਸੀਡੈਂਟ ਹੋਏ ਕਾਨੂੰਨ ਕੋਈ ਸਿਸਟਮ ਨਹੀਂ ਸਭ ਅਸੀਂ ਦੋਸ਼ੀ ਉਹ ਕਿਤੇ ਦੋਸ਼ੀ ਨਹੀਂ ਤਾਂ ਕਰਕੇ ਤੇ ਕਹਿੰਦੇ ਆ ਪਿਆਰਿਓ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਰਮਾਂ ਨੇ ਜੀ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਗੱਜ ਕੇ ਮਾਰਨਾ ਸੋਚ ਲੈ ਕਿਸੇ ਨੇ ਤੈਨੂੰ ਕੀ ਮਾਰਨਾ ਕਿਸੇ ਨੇ ਤੈਨੂੰ ਕੀ ਅੱਜ ਕੇ ਸਿੰਘੋ ਕਿਸੇ ਨੇ ਤੈਨੂੰ ਭੈਣਾ ਬੋਲ ਕੀ ਤੈਨੂੰ ਤੇਰੇ ਮਾੜੇ ਕਿਸੇ ਨੂੰ ਦੋਸ਼ ਕਿੱਦਾਂ ਦਈਏ ਦੋਸ਼ ਹੈ ਹੀ ਸਾਡਾ ਤੇ ਹਰੇਕ ਗੱਲ ਨਾਲ ਰੱਬ ਨੂੰ ਗਾਲਾਂ ਕੱਢਦੇ ਰੱਬ ਐਂ ਕਰਦਾ ਪਰਮਾਤਮਾ ਐਂ ਕਰਦਾ ਭਾਈ ਜੇ ਇਹ ਸਿਸਟਮ ਨੂੰ ਬਦਲਣਾ ਚਾਹੁੰਦੇ ਹਾਂ ਤੇ ਆਪਣਾ ਸੁਭਾਅ ਬਦਲੀਏ ਕਿਹੜਾ ਸੁਭਾਅ ਜਿਹੜਾ ਮੀਣਿਆਂ ਵਾਲਾ ਹੈ ਨੀ ਐ ਜੇ ਛੱਟ ਪਰੇ ਯਾਰ ਰਹਿਣ ਦੋ ਯਾਰ ਛੱਟ ਪਰੇ ਅਸੀਂ ਕੀ ਲੈਣਾ ਯਾਰ ਆਪਣੇ ਘਰੇ ਸੁਖੀ ਵਸਦੇ ਹਾਂ ਆਹ ਹੈ ਸੁਭਾਅ ਇਹ ਛੱਡੋ ਇਹਨੂੰ ਛੱਡੋ ਫਿਰ ਸੁਧਰੂ ਸਾਰਾ ਕੁਛ ਚਾਹੇ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਕਰਪਸ਼ਨ ਹੀ ਕਰਪਸ਼ਨ ਹੈ ਨਾ ਜਦੋਂ ਪਿੰਡ ਪੱਧਰ ਤੇ ਏਦਾਂ ਦੀ ਗਿਰਦੀ ਏਦਾਂ ਦਾ ਸੁਭਾਅ ਬਣੂ ਫਿਰ ਇਹ ਕਰਪਟ ਸਿਸਟਮ ਠੀਕ ਹੋਣ ਲੱਗਣਾ ਚਾਹੇ ਧਰਮ ਵਿੱਚ ਖਲਾਰਾ ਪਿਆ ਚਾਹੇ ਸਮਾਜ ਵਿੱਚ ਪਿਆ ਚਾਹੇ ਰਾਜਨੀਤੀ ਵਿੱਚ ਪਿਆ ਜਦੋਂ ਤੁਸੀਂ ਇਹਨੂੰ ਠੀਕ ਕਰਨ ਵਾਸਤੇ ਆਵਾਜ਼ ਉਠਾਉਣੀ ਹੈ ਨਾ ਤਕੜੇ ਹੋ ਕੇ ਉਠਾਓ ਜਿਹੜੇ ਵੀ ਮਹਿਕਮੇ ਚੋਂ ਤੁਸੀਂ ਉਠਾਓ ਖਮਿਆਜਾ ਜ਼ਰੂਰ ਭੁਗਤਣਾ ਪਏਗਾ ਦੋ ਚਾਰ ਦੀ ਬਲੀ ਜ਼ਰੂਰ ਦੇਣੀ ਪੈਂਦੀ ਹੈ ਜਿਹੜਾ ਸ਼ੁਰੂ ਸ਼ੁਰੂ ਕਰਦਾ ਉਹਦੇ ਲਈ ਤੇ ਬੜਾ ਪੰਗਾ ਖੜਾ ਹੋਣਾ ਹੈ ਹੁਣ ਤੋਂ ਫਿਰ ਕੋਈ ਨਹੀਂ ਵੇਖੀ ਜਾਊ ਕੈਮ ਹੋ ਕੇ ਫਿਰ ਇਹ ਖਲਾਰਾ ਠੀਕ ਹੋਣਾ ਵੀ ਲੋਕਾਂ ਦੇ ਮੇਰਾ ਮਰ ਗਿਆ ਯਾਰ ਪੁੱਤ ਲੋਕਾਂ ਦੇ ਨਾ ਮਰਨ ਹੁਣ ਬਸ ਫਿਰ ਇਹ ਸੋਚ ਮੇਰੇ ਨਾਲ ਤੇ ਇਦਾਂ ਹੋ ਗਈ ਹੋਰ ਨਾ ਕਿਸੇ ਨਾਲ ਹੋ ਸਕੇ ਹੁਣ ਮੇਰੇ ਨਾਲ ਤੇ ਕਰ ਲਈ ਜਿਹੜੀ ਇਹਨਾਂ ਨੇ ਕਰਨੀ ਸੀ ਹੋਰ ਨਾ ਕਰ ਸਕਣ ਕਿਸੇ ਨਾਲ ਆਵਾਜ਼ ਉਠਾਉਣੋ ਇਹਨੂੰ ਹਿੰਮਤ ਕਹਿੰਦੇ ਆ ਪਿਆਰਿਓ ਡਰਨਾ ਜੇ ਪਾਪ ਹੈ ਤੇ ਡਰਾਉਣਾ ਮਹਾ ਪਾਪ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਨਾ ਜਿਹੜੀ ਸ਼ਹੀਦੀ ਦਿੱਤੀ ਹੈ ਇਸ ਗੱਲ ਕਰਕੇ ਦਿੱਤੀ ਕਹਿੰਦੇ ਆਹ ਗਲਤ ਹੈ ਮੈਂ ਥੋੜਾ ਜਨੇਊ ਪਾਉਂਦਾ ਮੈਂ ਤਿਲਕ ਲਾਉਂਦਾ ਨਹੀਂ ਮੈਂ ਜਨੇਊ ਪਾਉਂਦਾ ਨਹੀਂ ਪਰ ਔਰੰਗਜ਼ੇਬ ਪਾਤਸ਼ਾਹ ਧੱਕਾ ਨਹੀਂ ਅਸੀਂ ਚੱਲ ਸਕਦੇ ਅਗਲੇ ਦੀ ਮਰਜ਼ੀ ਹੈ ਹਾਂ ਜੇ ਕੋਈ ਮੈਨੂੰ ਪੁੱਛੇ ਤੇ ਗੁਰਬਾਣੀ ਪੜ੍ਹ ਕੇ ਸੁਣਾਵਾਂਗੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਹੈ ਤੇਰੇ ਕੋਲ ਐਦਾਂ ਦਾ ਪਾ ਜਨੇਊ ਜੇ ਪਾਉਣਾ ਜੇ ਕੋਈ ਮੈਨੂੰ ਪੁੱਛੇ ਤੇ ਦੱਸੂ ਤੇ ਜੇ ਅਗਲਾ ਫੇਰ ਵੀ ਪਾਉਣਾ ਚਾਹੁੰਦਾ ਹੈ ਅਗਲੇ ਦੀ ਮਰਜ਼ੀ ਹੈ ਤੂੰ ਕਰਦਾ ਧੱਕਾ ਧੱਕੇ ਨਾਲ ਅਗਲੇ ਦਾ ਜਨੇਊ ਲਵਾਉਣਾ ਮੈਂ ਧੱਕੇ ਦੇ ਹੱਕ ਵਿੱਚ ਨਹੀਂ ਮੈਂ ਧੱਕੇ ਦੇ ਹੱਕ ਵਿੱਚ ਨਹੀਂ ਮੈਂ ਜਨੇਊ ਦੇ ਹੱਕ ਵਿੱਚ ਨਹੀਂ ਪਰ ਜਿਹੜਾ ਆ ਧੱਕਾ ਕਰਦਾ ਹੈ ਇਹਦਾ ਵਿਰੋਧ ਮੈਂ ਕਰੂੰਗਾ ਤੇ ਗੁਰੂ ਸਾਹਿਬ ਨੇ ਆਪਣੇ ਆਪ ਦੀ ਕੁਰਬਾਨੀ ਇੱਕ ਗੱਲ ਹੋਰ ਗੁਰੂ ਸਾਹਿਬ ਨੇ ਮਜਲੂਮ ਦੀ ਰੱਖਿਆ ਕੀਤੀ ਹੈ ਮਜਲੂਮ ਕੌਣ ਹੈ ਉਸ ਵੇਲੇ ਜਿਨ੍ਹਾਂ ਨਾਲ ਧੱਕਾ ਹੁੰਦਾ ਹੈ ਜਨੇਊ ਲਾਏ ਜਾ ਰਹੇ ਆ ਇਹ ਨਹੀਂ ਵੀ ਉਸ ਵਿਚਾਰਧਾਰਾ ਨਾਲ ਅਸੀਂ ਸਹਿਮਤ ਹਾਂ ਉਹ ਵਿਚਾਰਧਾਰਾ ਉਹਨਾਂ ਦੀ ਹੈ ਠੀਕ ਹੈ ਤਿਲਕ ਲਾਣਾ ਜਨੇਊ ਪਾਣਾ ਉਹਨਾਂ ਦੀ ਵਿਚਾਰਧਾਰਾ ਸਾਡੀ ਵਿਚਾਰਧਾਰਾ ਵਿੱਚ ਤਿਲਕ ਲਾਣਾ ਜੰਜੂ ਪਾਣਾ ਆਉਂਦਾ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਜਿਵੇਂ ਹੁਣ ਮੰਨ ਲਓ ਇਸ ਟੌਪਿਕ ਨੂੰ ਜਦੋਂ ਇਦਾਂ ਕਿਹਾ ਜਾਂਦਾ ਹੈ ਵੀ ਇਹ ਤੇ ਜੀ ਸਿੱਖ ਕੌਮ ਹੈ ਜਿਹੜੀ ਇਹ ਹਿੰਦੂਆਂ ਦੀ ਰਾਖੀ ਲਈ ਬਣੀ ਹੈ ਇਦਾਂ ਨਹੀਂ ਕਹਿੰਦੇ ਕਈ ਵੀ ਰਾਖੀ ਲਈ ਬਣੀ ਉਹ ਆਪਣੀ ਜਗ੍ਹਾ ਸਾਡਾ ਹੁਣ ਜਿੱਦਾਂ ਹੁਣ ਇੱਥੇ ਆਪਾਂ ਬੈਠੇ ਹੁਣ ਆਪਾਂ ਨੂੰ ਐਂ ਕੋਈ ਕਹਿ ਦੇ ਵੀ ਲੁਟੇਰੇ ਪੈ ਗਏ ਮਾਰਨ ਪੈ ਗਏ ਬੰਦੇ ਤੇ ਸਿਰਸੇ ਵਾਲਿਆਂ ਦੇ ਨੇ ਪ੍ਰੇਮੀ ਸੁਣਿਓ ਵੀ ਸਿਰਸੇ ਵਾਲਿਆਂ ਦੇ ਪ੍ਰੇਮੀ ਘਰ ਨੇ ਪੰਜ ਸੱਤ ਸੁਣੋ ਬਈ ਪੰਜ ਸੱਤ ਘਰ ਨੇ ਵੀ ਪੰਜ ਸੱਤ ਘਰ ਨੇ ਤੇ ਲੁਟੇਰੇ ਪੈ ਗਏ ਤੇ ਹੁਣ ਆਪਣੇ ਮਨ ਚ ਆਇਆ ਅੱਛਾ ਕਹਿੰਦੇ ਲੜਕੀਆਂ ਨਾਲ ਬੇਪੱਤੀ ਹੋ ਰਹੀ ਹੈ ਬੰਦਿਆਂ ਨੂੰ ਮਾਰਿਆ ਜਾ ਰਿਹਾ ਧੱਕਾ ਕਰਦੇ ਆ ਆਪਾਂ ਇੱਥੇ ਬੈਠੇ ਆ ਆਪਾਂ ਸਾਰੇ ਜਣੇ ਐ ਸੋਚੀਏ ਵੀ ਯਾਰ ਵਿਚਾਰਿਆਂ ਦਾ ਬਾਬਾ ਤੇ ਜੇਲ੍ਹ ਚ ਗਿਆ ਹੋਇਆ ਹੁਣ ਮੋਟਰਸਾਈਕਲ ਲੈ ਕੇ ਕਿੱਥੇ ਆਊ ਹੁਣ ਆਪਾਂ ਆਪਾਂ ਐ ਸੋਚ ਕੇ ਚਲੋ ਹੁਣ ਇਹਨੂੰ ਹਾਸੇ 'ਚ ਨਾ ਪਾਇਓ ਗੱਲ ਖਤਮ ਕਰੋ ਇੰਨੀ ਹੈ ਗੱਲ ਵੀ ਆਪਾਂ ਸਾਰੇ ਬੰਦੇ ਇੱਥੇ ਬੈਠੇ ਬੈਠੇ ਆਪਾਂ ਸਾਰੇ ਜਣੇ ਦੱਸਿਓ ਭਾਈ ਵੀ ਐ ਕੋਈ ਕਹਿ ਦੇ ਵੀ ਉਹਨਾਂ ਦੀਆਂ ਲੜਕੀਆਂ ਨਾਲ ਵੀ ਧੱਕਾ ਹੋ ਰਿਹਾ ਉਹਨਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਦੱਸੋ ਫਿਰ ਆਪਾਂ ਐ ਕਹਾਂਗੇ ਵੀ ਪ੍ਰੇਮੀ ਦੇ ਉਹਨਾਂ ਦੇ ਨੇ ਅਸੀਂ ਕੀ ਲੈਣਾ ਕੀ ਕਰਾਂਗੇ ਫਿਰ ਆਪਾਂ ਜਾ ਕੇ ਬਚਾਵਾਂਗੇ ਕਿ ਨਹੀਂ ਬਚਾਵਾਂਗੇ ਛਡਾਵਾਂਗੇ ਜਾ ਕੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਸਿਰਸੇ ਵਾਲੇ ਨਾਲ ਸਹਿਮਤ ਹਾਂ ਅਸੀਂ ਉਹ ਮਜਲੂਮ ਧੱਕਾ ਹੋ ਰਿਹਾ ਸੀ ਤਾਂ ਕਰਕੇ ਉਹਨਾਂ ਦੀ ਹੈਲਪ 'ਚ ਖੜੇ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਸਿੱਧੀ ਹੈ ਸਪਸ਼ਟ ਹੈ ਗੱਲ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਦੇ ਵਿਚਾਰਧਾਰਾ ਨਾਲ ਸਹਿਮਤ ਹਾਂ ਜਾਂ ਉਹਦੀ ਵਿਚਾਰਧਾਰਾ ਨੂੰ ਬਚਾਉਣ ਲਈ ਮਰੇ ਹਾਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਅਸੀਂ ਸਿਰਸੇ ਵਾਲੇ ਦੀ ਵਿਚਾਰਧਾਰਾ ਨੂੰ ਬਚਾਉਣ ਲਈ ਨਹੀਂ ਮਰੇ ਜਾ ਕੇ ਕੁੱਟ ਖਾਧੀ ਮਾਰ ਖਾਧੀ ਗੋਲੀਆਂ ਖਾਧੀਆਂ ਅਸੀਂ ਤੇ ਮਜ਼ਲੂਮ ਦੀ ਰੱਖਿਆ ਲਈ ਗਏ ਹਾਂ ਗੁਰੂ ਤੇਗ ਬਹਾਦਰ ਸਾਹਿਬ ਉਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਧਿਆਨ ਨਾਲ ਸਮਝੋ ਗੁਰੂ ਤੇਗ ਬਹਾਦਰ ਸਾਹਿਬ ਉਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਪਰ ਉਸ ਵੇਲੇ ਦਾ ਮਜ਼ਲੂਮ ਸੀ ਧੱਕਾ ਹੋ ਰਿਹਾ ਸੀ ਮੁਗਲ ਕਰਦੇ ਸੀ ਧੱਕਾ ਜਨੇਊ ਲਾਉਂਦੇ ਸੀ ਤਿਲਕ ਲਾਉਣ ਨਹੀਂ ਸੀ ਦਿੰਦੇ ਪੂਜਾ ਕਰਨੀ ਸੀ ਦਿੰਦੇ ਮੂਰਤੀਆਂ ਤੋੜੀਆਂ ਜਾ ਰਹੀਆਂ ਸੀ ਉਸ ਵੇਲੇ ਗੁਰੂ ਸਾਹਿਬ ਕਹਿੰਦੇ ਵੀ ਜਾਵਾਂਗੇ ਆਵਾਜ਼ ਉਠਾਵਾਂਗੇ ਧੱਕਾ ਕਰਦੇ ਹੋ ਇਹ ਗਲਤ ਹੈ ਤੇ ਆਪ ਗਏ ਹੈ ਜੀ ਪਿਆਰਿਓ ਆਪ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਆਪ ਦਾ ਬਲੀਦਾਨ ਦੇਣ ਗਏ ਹੈ ਆਪਣੀ ਮਰਜ਼ੀ ਨਾਲ ਗਏ ਹੈ ਸੋਚ ਸਮਝ ਕੇ ਗਏ ਹੈ ਇਹਦੇ ਨਤੀਜੇ ਕੀ ਨਿਕਲਣਗੇ ਇਹ ਵੀ ਪਤਾ ਸੀ ਫਿਰ ਵੀ ਗਏ ਹੈ ਇਹ ਵੀ ਪਤਾ ਸੀ ਵੀ ਆਨੰਦਪੁਰ ਇਹਨਾਂ ਨੇ ਹੁਣ ਵਸਣ ਨਹੀਂ ਦੇਣਾ ਆ ਮੇਰਾ ਪੌਣੇ 9 ਸਾਲ ਦਾ ਜਿਹੜਾ ਪੁੱਤ ਹੈ ਇਹਦੇ ਨਾਲ ਵੀ ਧੱਕਾ ਬਹੁਤ ਹੋਏਗਾ ਪਰ ਕਰਾਂ ਕੀ ਜੇ ਮੈਂ ਅੱਜ ਨਾ ਬੋਲਿਆ ਇਸ ਧੱਕੇ ਦੇ ਵਿਰੁੱਧ ਆਵਾਜ਼ ਨਾ ਉਠਾਈ ਤੇ ਇਹਨਾਂ ਦੇ ਵਿੱਚ ਬੰਦੇ ਕਾਇਮ ਨਹੀਂ ਹੋਣੇ ਇਹ ਧੱਕਾ ਆਵਾਜ਼ ਉਠਾਉਣੀ ਪੈਣੀ ਹੈ ਜਿੰਨਾ ਤੁਸੀਂ ਦੀਵਾਨ ਇਹ ਤੂੰ ਪਹਿਲਾਂ ਸੁਣਿਆ ਨਾ ਗੱਲ ਆਪਾਂ ਸੁਣੀ ਹੈ ਉਹਨੂੰ ਤੁਸੀਂ ਇੱਥੇ ਲੈ ਕੇ ਆਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਵੀ ਨੁਖਮਿਆਜਾ ਤਾਂ ਮੈਨੂੰ ਭੁਗਤਣਾ ਪੈਣਾ ਹੈ ਜੇ ਅੱਜ ਅਸੀਂ ਇਹ ਸਰਕਾਰ ਦੇ ਨਾਲ ਟੱਕਰ ਲੈਣ ਲਈ ਮੈਂ ਤੁਰਦਾ ਪਰ ਇੱਕ ਗੱਲ ਪੱਕੀ ਹੈ ਵੀ ਜੇ ਮੈਂ ਸ਼ਰਿਆਮ ਐ ਅੱਖਾਂ 'ਚ ਅੱਖਾਂ ਪਾ ਕੇ ਜਲਾਦ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਔਰੰਗਜ਼ੇਬ ਦੇ ਸਾਹਮਣੇ ਬਹਿ ਕੇ ਮੈਂ ਕਿਹਾ ਵੀ ਕਰ ਲੈ ਜੋ ਕਰਨਾ ਹੈ ਵੱਟ ਸਿਰ ਐ ਨਹੀਂ ਧੱਕਾ ਕਰਨ ਦੇਵਾਂਗੇ ਆ ਕਈ ਮੁਰਦੇ ਜਿਹੜੇ ਤੁਰੇ ਫਿਰਦੇ ਨੇ ਕਈਆਂ ਨੇ ਬੋਲਣ ਲੱਗ ਪੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਜਾਗ ਲਾਉਣਾ ਭਾਈ ਇਹਨੂੰ ਜਾਗ ਲਾਉਣਾ ਕਹਿੰਦੇ ਐ ਜਾਗ ਐ ਲੱਗਦੀ ਹੈ ਖੂਨ ਨਾਲ ਜਾਗ ਲਾਉਣੀ ਜਿੱਦਾਂ ਹੁਣ ਆਪਾਂ ਪੜ੍ਹਦੇ ਹਾਂ ਨਾ ਜਿਹੜਾ ਉਹ ਮਰਦਾਨੇ ਨੇ ਪੁੱਛਿਆ ਮਹਾਰਾਜ ਨੂੰ ਇੱਥੇ ਨਾ ਗੁਰੂ ਨਾਨਕ ਵਿਕੇ ਹੈ ਇਸ ਧਰਤੀ ਤੇ ਵਿਕੇ ਪਤਾ ਕਿਉਂ ਸੀ ਕਿ ਬੰਦੇ ਵਿਕਦੇ ਸੀ ਇੱਥੇ ਬੰਦਿਆਂ ਨੂੰ ਜਦੋਂ ਵੇਚਿਆ ਜਾਂਦਾ ਸੀ ਰੁਹੇਲਖੰਡ ਉਸ ਏਰੀਏ ਨੂੰ ਕਹਿੰਦੇ ਆ ਭਾਈ ਜਿੱਥੇ ਨਾ ਆਪਣਾ ਯੂਪੀ ਵਿੱਚ ਆਪਾਂ ਜਾਂਦੇ ਹਾਂ ਇੱਕ ਤੇ ਨਾਨਕ ਮਤਾ ਇੱਕ ਨਾਨਕਪੁਰੀ ਟਾਂਡਾ ਉੱਥੇ ਇੱਕ ਗੁਰਦੁਆਰਾ ਅਜੇ ਵੀ ਬਣਿਆ ਇੱਥੇ ਗੁਰੂ ਨਾਨਕ ਨੂੰ ਵੇਚਿਆ ਗਿਆ ਤੇ ਬੰਦੇ ਐ ਵਿਕਦੇ ਸੀ ਜਿਵੇਂ ਪਸ਼ੂਆਂ ਦੀ ਮੰਡੀ ਲੱਗਦੀ ਹੈ ਬੰਦਾ ਵਿਕਦਾ ਸੀ ਐਦਾਂ ਗੁਲਾਮ ਸਾਰੀ ਜ਼ਿੰਦਗੀ ਲਈ ਮੁੜ ਕੇ ਨੌਕਰ ਬਣਾ ਕੇ ਰੱਖਦੇ ਸੀ ਤੇ ਐਦਾਂ ਬੰਦਿਆਂ ਦੀ ਕੀਮਤ ਪੈਂਦੀ ਸੀ ਇੰਨੇ ਹਜ਼ਾਰ ਦਾ ਇੰਨੇ 100 ਦਾ ਬੰਦਾ ਆ ਇੰਨੇ 100 ਦਾ ਬੋਲੀ ਲਾਓ ਭਾਈ ਕੋਈ ਕਹਿੰਦਾ ਮੈਂ 20 ਰੁਪਏ ਦਿੰਦਾ ਬੰਦੇ ਦੇ ਕੋਈ ਕਹਿੰਦਾ ਮੈਂ 40 ਰੁਪਏ ਕੋਈ ਕਹਿੰਦਾ ਮੈਂ 100 ਤੇ ਗੁਰੂ ਨਾਨਕ ਨੇ ਮਰਦਾਨੇ ਨੂੰ ਘਰ ਭੇਜਤਾ ਸੀ ਕਹਿੰਦੇ ਜਾ ਆਪਾਂ ਮਿਲਦੇ ਆ ਕੱਲੇ ਗਏ ਸੀ ਤੇ ਮੰਡੀ ਦੇ ਵਿੱਚ ਜਦੋਂ ਐ ਖੜ ਗਏ ਉਹ ਤੇ ਖੁਸ਼ ਹੋ ਗਿਆ ਪਠਾਨ ਕਹਿੰਦੇ ਆ ਤੇ ਗੁਲਾਮ ਆਪ ਹੀ ਆ ਗਿਆ ਅੱਗੇ ਤੇ ਲੈ ਕੇ ਆਉਣੇ ਪੈਂਦੇ ਲੱਭ ਲੱਭ ਕੇ ਆਪੇ ਆ ਗਿਆ ਐ ਚਬੂਤਰੇ ਤੇ ਖਲਾਰ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਦਾ ਦਗ ਦਗ ਕਰਦਾ ਚਿਹਰਾ ਉਹ ਪਿਆਰੀ ਮੂਰਤ ਗੁਰੂ ਸਾਹਿਬ ਦੀ ਤੇ ਇੱਕ ਰਹੇਲੇ ਪਠਾਨ ਨੇ ਆਖਿਆ ਕੀ ਲੈਣਾ ਇਹਦਾ ਕਹਿੰਦੇ ਦੱਸ ਦੋ ਘੋੜੇ ਕੀਮਤ ਪਾਤੀ ਕਹਿੰਦਾ ਦੋ ਘੋੜੇ ਲਿਆਂਗਾ ਤਾਂ ਦਾਂਗਾ ਇਹ ਗੁਲਾਮ ਮੈਂ ਤਾਂ ਦਊ ਸਾਰੀ ਜ਼ਿੰਦਗੀ ਨੌਕਰੀ ਕਰੂ ਤੇ ਗੁਰੂ ਨਾਨਕ ਨੂੰ ਦੋ ਘੋੜਿਆਂ ਦੇ ਬਦਲੇ ਵੇਚਤਾ ਗੁਰੂ ਨਾਨਕ ਪਾਤਸ਼ਾਹ ਉਹ ਚਲੋ ਗਏ ਰਹੇਲਿਆਂ ਦਾ ਦਿਮਾਗ ਸੈੱਟ ਕੀਤਾ ਐਦਾਂ ਬਿਠਾ ਕੇ ਸਮਝਾਇਆ ਪ੍ਰਭਾਵਿਤ ਹੋ ਕੇ ਉਹ ਇਕੱਲੇ ਨਹੀਂ ਫਿਰ ਜੇਲ੍ਹ ਚੋਂ ਨਿਕਲ ਕੇ ਆਏ ਜਿੰਨੇ ਲੋਕ ਫੜੇ ਹੋਏ ਸੀ ਸਾਰੇ ਛਡਾ ਕੇ ਲਿਆਏ ਸੀ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਲਿਆਏ ਸੀ ਨਾ ਬੰਦੀ ਬੰਦੀਆਂ ਨੂੰ ਛਡਾ ਕੇ ਇਦਾਂ ਹੀ ਗੁਰੂ ਤੇ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਮਰਦਾਨਾ ਜਦੋਂ ਮਿਲਿਆ ਉਹ ਕਹਿੰਦਾ ਮਹਾਰਾਜ ਆਹ ਕੰਮ ਕੀ ਹੈ ਵੀ ਬੰਦੇ ਤੇ ਪਸ਼ੂਆਂ ਵਾਂਗੂ ਵਿਕਦੇ ਆ ਇੱਥੇ ਐਡਾ ਬੁਰਾ ਹਾਲ ਹੈ ਇੱਥੇ ਆ ਸਮਾਜ ਐਡਾ ਗੰਦਾ ਹੈ ਜਿਵੇਂ ਅੱਜ ਪਸ਼ੂ ਵਿਕਦੇ ਐ ਐਦਾਂ ਕਦੇ ਬੰਦਾ ਵਿਕਦਾ ਸੀ ਹੁਣ ਤੇ ਸਮਾਜ ਬਹੁਤ ਚੰਗਾ ਹੈ ਉਦੋਂ ਦੇ ਹਿਸਾਬ ਨਾਲ ਜਦੋਂ ਦੀਆਂ ਗੱਲਾਂ ਆਪਾਂ ਕਰਦੇ ਆ ਤੇ ਅੱਜ ਤੋਂ 100 ਸਾਲ 500 ਸਾਲ ਬਾਅਦ ਨਾ ਐ ਕਿਹਾ ਕਰੀਏ ਬੜਾ ਗੰਦ ਸੀ ਜਿਵੇਂ ਆਪਾਂ ਆ ਛੜਕਾਂ ਛੁੜਕਾਂ ਵਾਲੇ ਬਣ ਗਿਆ ਜਦੋਂ ਸਿਸਟਮ ਬਣ ਗਿਆ ਬਦਲਣਾ ਹੀ ਬਦਲਣਾ ਨਾ ਜਿਹੜੀ ਆਉਣ ਵਾਲੀ ਪੀੜ੍ਹੀ ਐਜੂਕੇਸ਼ਨ ਐਜੂਕੇਟਡ ਹੈ ਸਾਰੀ ਹੁਣ ਵੇਖੋ ਕਿਹੜਾ ਬੱਚਾ ਜਿਹੜਾ ਅੱਜ ਕੱਲ੍ਹ ਦਾ ਜੰਮਿਆ ਹੋਵੇਗਾ ਤੇ ਪਲੱਸ 2 ਪਾਸ ਨਹੀਂ ਹੋਈ ਅੱਜ ਤੋਂ ਅੱਜ ਦੱਸੋ ਤੁਸੀਂ ਵੀ ਅੱਜ ਤੋਂ 20 ਸਾਲ ਪਹਿਲਾਂ ਜੰਮਿਆ ਜਿਹੜਾ ਬੱਚਾ ਹੈ ਕਿਹੜਾ ਜਿਹੜਾ ਪੜਿਆ ਨਹੀਂ ਅਨਪੜ੍ਹ ਕੌਣ ਹੈ 20 ਸਾਲ ਪਹਿਲਾਂ ਜੰਮਿਆ ਬੱਚਾ ਹਰੇਕ ਪੜਿਆ ਥੋੜਾ ਪੜਿਆ ਪਰ ਅੱਜ ਕੱਲ੍ਹ ਵਾਲੇ ਬੱਚੇ ਸਾਰੇ ਪੜ੍ਹਦੇ ਆ ਅਸੀਂ ਗੱਡੀ 'ਚ ਜਾਉਂਦੇ ਆਉਂਦੇ ਗੱਲ ਕਰੀਏ ਉਹ ਗੱਲ ਚੱਲ ਪਈ ਕਹਿੰਦੇ ਬੇਰ ਬੜੇ ਵਧੀਆ ਹੁੰਦੇ ਐ ਮੂੰਗਫਲੀ ਅੱਜ ਕੱਲ੍ਹ ਚੱਲਦੀ ਐ ਐਦਾਂ ਗੱਲ ਚੱਲ ਪਈ ਮੈਂ ਕਿਹਾ ਯਾਰ ਚੇਤਾ ਆਉਂਦਾ ਆਪਾਂ ਨੂੰ ਵੀ ਜਦੋਂ ਆਪਾਂ ਵੀ ਮੂੰਗਫਲੀ ਖਾਂਦੇ ਸੀ ਜਾ ਕੇ ਖੇਤਾਂ 'ਚ ਕਹਿੰਦੇ ਹਾਂ ਮੈਂ ਕਿਹਾ ਬੇਰ ਵੀ ਤੋੜਦੇ ਸੀ ਪੁਰਾਣੇ ਨਿਆਣੇ ਕਹਿੰਦੇ ਹਾਂ ਫਿਰ ਵੇਖਿਆ ਵੀ ਉੱਥੇ ਆਪਾਂ ਜਾਮਣ ਵੀ ਤੋੜਦੇ ਸੀ ਕਹਿੰਦੇ ਹਾਂ ਐਦਾਂ ਗੱਲਾਂ ਵੀ ਮਰੂਦ ਵੀ ਤੋੜਦੇ ਸੀ ਕਹਿੰਦੇ ਹਾਂ ਅੱਜ ਕੱਲ੍ਹ ਵਾਲੇ ਜਿਹੜੇ ਨਿਆਣੇ ਨੇ ਭਲਾ ਅੱਜ ਕੱਲ੍ਹ ਵਾਲੇ ਵੀ ਐਂ ਕਰਦੇ ਨੇ ਭਲਾ ਵੀ ਬੇਰੀਆਂ ਦੇ ਬੇਰ ਤੋੜਦੇ ਫਿਰਦੇ ਆ ਤੁਹਾਡੇ ਵਾਲੇ ਤੇ 3 ਵਜੇ ਆਉਂਦੇ ਆ ਸਕੂਲੋਂ ਦੁੱਧ ਦੱਧ ਪੀ ਕੇ ਚਾਹ ਪੀ ਕੇ ਫਿਰ 4 ਵਜੇ ਟਿਊਸ਼ਨ ਚਲੇ ਜਾਂਦੇ ਆ ਇੰਨਾ ਬੋਝ ਪੜਾਈ ਦਾ ਇਹਨਾਂ ਨੂੰ ਤੇ ਬੇਰਾਂ ਬੂਰਾਂ ਦਾ ਪਤਾ ਹੀ ਨਹੀਂ ਲੱਗਣਾ ਵੀ ਬੇਰ ਵੀ ਤੋੜਦੇ ਹੁੰਦੇ ਆ ਜਾਮਣਾ ਵੀ ਤੋੜਦੇ ਸੀ ਚਿੱਪੜ ਵੀ ਖਾਂਦੇ ਹੁੰਦੇ ਸੀ ਕਿਤੇ ਹੈ ਇਹਨਾਂ ਨੂੰ ਪਤਾ ਅੱਜ ਕੱਲ੍ਹ ਵਾਲੇ ਜਿਹੜੇ ਜੰਮੇ ਜੇ ਆ ਜਿਹੜੇ 7-7 ਸਾਲਾਂ ਦੇ ਇਹ ਤੇ ਬੋਝ ਹੋਣੀ ਇੰਨਾ ਪੜਾਈ ਦਾ ਇਹਨਾਂ ਦੇ ਸਿਰ ਤੇ ਉਧਰੋਂ ਆਉਂਦੇ ਆ ਪੜ ਕੇ ਫਿਰ ਟਿਊਸ਼ਨ ਨੂੰ ਭੇਜਦੇ ਨੇ ਵੀ ਪਾਸ ਹੋ ਗਿਆ ਇਹ ਡਿਸਪਲਿਨ ਵਿੱਚ ਜੀ ਰਹੇ ਆ ਆਪਣੇ ਵਾਂਗੂ ਨਹੀਂ ਹੁਣ ਆਪਾਂ ਸਕੂਲਾਂ 'ਚ ਕੀ ਸਵਾਹ ਪੜ੍ਹਨ ਜਾਂਦੇ ਸੀ ਉੱਥੇ ਉੱਥੇ ਟਾਈਮ ਜਿਹਾ ਪਾਸ ਕਰਕੇ ਇਹ ਨਹੀਂ ਪਤਾ ਵੀ ਗਏ ਸਕੂਲ ਨੂੰ ਖੇਤਾਂ 'ਚ ਟਿੱਬਿਆਂ 'ਚ ਤੁਰੇ ਫਿਰਦੇ ਇੱਦਾਂ ਹੀ ਹੁੰਦਾ ਗਾ ਬੱਚੇ ਤੇ ਮਾਸਟਰ ਮਾਸਟਰਨੀਆਂ ਵੀ ਉੱਦਾਂ ਦੇ ਜੋ ਸਵੈਟਰ ਬੁਣੀ ਜਾਂਦੇ ਸੀਗੇ ਤੇ ਜਦੋਂ ਪਾਸ ਹੋਣ ਦੀ ਵਾਰੀ ਆਉਣੀ ਦੇਸੀ ਬੋਤਲ ਦੇ ਆਉਂਦੇ ਸ਼ਰਾਬ ਦੀ ਲੋ ਮਾਸਟਰ ਜੀ ਪਾਸ ਕਰ ਦਿਓ ਹੁੰਦਾ ਜੀ ਇੱਦਾਂ ਹੀ ਚੱਲਦਾ ਸੀ ਸਾਗ ਸੂਗ ਘਰ ਦਾ ਬਣਿਆ ਉਹੀ ਦੇ ਆਉਂਦੇ ਹੁੰਦੇ ਸੀ ਇੱਦਾਂ ਹੀ ਸੀ ਦੇਖਿਓ ਅੱਜ ਦੇ ਬੱਚੇ ਆ ਜਿਹੜੇ ਪੜ੍ਹੇ ਲਿਖੇ ਆ ਜਿਹੜੇ ਅੱਜ ਕੱਲ੍ਹ ਦੇ ਨਿਆਣੇ ਹੁਣ ਜੰਮ ਰਹੇ ਆ ਜਿਹੜੇ ਇਹ ਜੋ ਅੱਜ ਪੜ੍ਹ ਰਹੇ ਆ 20-30 ਸਾਲਾਂ ਨੂੰ ਵੇਖਿਓ ਜਵਾਨਾਂ ਕਿੱਦਾਂ ਇਹ ਡਿਸਪਲਿਨ ਵਾਲੇ ਇਹਨਾਂ ਨੂੰ ਪਤਾ ਲੱਗਣਾ ਵੀ ਇਦਾਂ ਨਹੀਂ ਗਲਤ ਤੇ ਗਲਤ ਠੀਕ ਤੇ ਠੀਕ ਜਦੋਂ ਇਹ ਬੁੜੇ ਹੋਣਗੇ ਨਾ ਇਹ ਤਾਸ਼ਾਂ ਖੇਡਣਗੇ ਭਲਾ ਨਾ ਨਾ ਇਹ ਜਮਾਨਾ ਬਦਲ ਜਾਣਾ ਇਹ ਨਹੀਂ ਬੈਠੇ ਹੋਣੇ ਲੱਭਣਗੇ ਹਰ ਚੀਜ਼ ਬਦਲੇਗੀ ਕਿੰਨੇ ਬੱਚੇ 500 ਬੱਚਾ ਇੱਕ ਦਿਨ ਵਿੱਚ ਪੰਜਾਬ ਦਾ ਕੈਨੇਡਾ ਆਸਟ੍ਰੇਲੀਆ ਜਾ ਰਿਹਾ 500 ਬੱਚਾ ਇੱਕ ਦਿਨ ਸਪੈਸ਼ਲ 2 ਜਹਾਜ਼ ਲੱਗੇ ਐ 에ਅਰਲਾਈਨਸ ਨੇ ਲਾਏ ਐ ਕੈਨੇਡਾ ਜਾਣ ਵਾਲੇ ਇੱਕ ਇੱਕ ਦਿਨ ਚ ਇੰਨਾ ਬੱਚਾ ਪੰਜਾਬ ਦਾ 15-15,000 ਇੱਕ ਮਹੀਨੇ ਚ ਬੱਚਾ ਜਾ ਰਿਹਾ ਭਰੇ ਹੀ ਪਏ ਐ ਏਅਰਪੋਰਟ ਪੰਜਾਬ ਦੇ ਬੱਚੇ ਜਿਹੜੇ ਪੜ੍ਹ ਰਹੇ ਅੱਗੇ ਅੱਗੇ ਵੱਧ ਰਹੇ ਐ ਵੇਖਿਓ ਜਵਾਨਾਂ ਬਦਲਦਾ ਤੇ ਮਰਦਾਨਾ ਉਦੋਂ ਦੀ ਗੱਲ ਕਰਦਾ ਕਹਿੰਦਾ ਜੀ ਐ ਬੰਦੇ ਵਿਕਣਗੇ ਚੰਬੂਤਰੇ ਤੇ ਖਿਲਾਰ ਕੇ ਬੰਦਾ ਵੇਚਦਾ ਇੱਥੇ ਤੇ ਆਪਣੇ ਗੁਰੂ ਜੀ ਕਹਿੰਦੇ ਹੈ ਮਰਦਾਨਿਆ ਇਹ ਸਭ ਕੁਝ ਬੰਦ ਹੋ ਜੂ ਬੰਦ ਹੋ ਜੂ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਗੁਲਾਮੀ ਦੂਰ ਤੇ ਹੋ ਜੂ ਜਿਵੇਂ ਆਪਾਂ ਪੜ੍ਹਦੇ ਆ ਨਾ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਕੁਰਬਾਨੀ ਕਰਨੀ ਪਊ ਜਦ ਤੱਕ ਕੋਈ ਤਵੀਆਂ ਤੇ ਦੁਨੀਆ ਤਾਵੇ ਨਾ ਜਦ ਤੱਕ ਕੋਈ ਤਵੀਆਂ ਤੇ ਦੁਨੀਆ ਤਾਵੇ ਨਾ ਰੇਤਾਂ ਵਿੱਚ ਉਬਲੇ ਸੜਦੀਆਂ ਰੇਤਾਂ ਵਿੱਚ ਨਾਵੇ ਨਾ ਦੇਗਾਂ ਵਿੱਚ ਉਬਲੇ ਸੜਦੀਆਂ ਰੇਤਾਂ ਵਿੱਚ ਨਾਵੇ ਨਾ ਖੂਨ ਦਾ ਜਾਗ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਲੈਣਾ ਜੰਗਾਲ ਨਹੀਂ ਤਦ ਤੱਕ ਲੈਣਾ ਜੰਗਾਲ ਨਹੀਂ ਤਦ ਤੱਕ ਅਣਖੀ ਤਲਵਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਜੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਜਦ ਤੱਕ ਮਾਸੂਮ ਨੀਹਾਂ ਵਿੱਚ ਜਿਣੇ ਨਾ ਜਾਣਗੇ ਜਦ ਤੱਕ ਮਾਸੂਮ ਨੀਹਾਂ ਵਿੱਚ ਜਿਣੇ ਨਾ ਜਾਣਗੇ ਇੱਕ ਦੋ ਨਹੀਂ ਲੱਖਾਂ ਜਦ ਤੱਕ ਸਿਰ ਨਾ ਕਟਵਾਉਣਗੇ ਜਦ ਤੱਕ ਸਿਰ ਨਾ ਕਟਵਾਉਣਗੇ ਤਦ ਤੱਕ ਨਾ ਟਲੂ ਸ਼ਿਕਾਰੀ ਤਦ ਤੱਕ ਨਾ ਟਲੂ ਸ਼ਿਕਾਰੀ ਪਾਪਾਂ ਦੀ ਕਾਰ ਤੋਂ ਹੋਣੀ ਨਾ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ ਆ ਜਿਹੜਾ ਮਹਿਲ ਹੈ ਇਹਦਾ ਨਕਸ਼ਾ ਗੁਰੂ ਨਾਨਕ ਦੀ ਦਿਮਾਗ 'ਚ ਬਣਿਆ ਵੀ ਐਂ ਹੋ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਵੀ ਜਿਹੜੇ ਰਾਹ ਤੇ ਮੈਂ ਤੁਰਿਆ ਜਿਹੜੇ ਜਿਹੜੇ ਤੁਰਨਗੇ ਖਮਿਆਜੇ ਭੁਗਤਣੇ ਪੈਣੇ ਆਵਾਜ਼ ਉਠਾਉਣੀ ਸੌਖੀ ਨਹੀਂ ਸੀ ਅੱਜ ਬਹੁਤ ਸੌਖੀ ਹੈ ਜੀ ਡਿਕਟੇਟਰਸ਼ਿਪ ਸੀ ਉਦੋਂ ਇੱਕ ਬੰਦਾ ਡਿਕਟੇਟ ਕਰਦਾ ਸੀ ਸਾਰਾ ਕੁਝ ਚਲਾਉਂਦਾ ਸੀ ਇੱਕ ਬੰਦਾ ਜਦੋਂ ਪਤਾ ਲੱਗ ਵੀ ਆਹ ਮੇਰੇ ਵਿਰੁੱਧ ਆਵਾਜ਼ ਉਠਾਉਂਦਾ ਹੈ ਸਜਾਏ ਮੌਤ ਤੇ ਅੱਜ ਤੇ ਤੁਹਾਨੂੰ ਅੱਜ ਤੁਸੀਂ ਆਵਾਜ਼ ਉਠਾਓ ਕੋਈ MLA ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਪ੍ਰਧਾਨ ਮੰਤਰੀ ਤੇ ਕੇਸ ਕਰ ਦਿਓ ਭਾਵੇਂ ਇੱਕ ਤੋਂ ਕੇਸ ਚੋਂ ਇੱਕ ਚੋਂ ਦੂਜੇ ਚੋਂ ਸੁਪਰੀਮ ਕੋਰਟ ਜਾਓ ਧਰਨੇ ਲਾ ਲਓ ਹੋਰ ਜਾਓ ਸੋਸ਼ਲ ਮੀਡੀਏ ਤੇ ਪਾ ਦਿਓ ਮੀਡੀਆ ਅੱਜ ਤੇ ਮੌਜਾਂ ਹੀ ਬੜੀਆਂ ਆਪਣੀ ਗੱਲ ਕਹਿਣ ਲਈ ਪਰ ਕਰੀਏ ਕਿ ਮੀਣੇ ਜੇ ਬਣੇ ਫਿਰਦੇ ਅਸੀਂ ਸਮਝੌਤਾਵਾਦੀ ਸਾਡੇ ਚੋਂ ਜ਼ਰੂਰਤ ਹੈ ਨਹੀਂ ਅੱਜ ਦਾ ਸਮਾਂ ਹੋਵੇ ਤੇ ਗੁਰੂ ਨਾਨਕ ਹੋਵੇ ਸਿੱਖ ਚ ਬੋਲਦਾ ਉਹ ਸੋਚ ਹੋਵੇ ਗੁਰੂ ਨਾਨਕ ਵਾਲੀ ਜੇ ਗੁਰੂ ਨਾਨਕ ਪਾਤਸ਼ਾਹ ਅੱਜ ਸਾਡੇ ਵਿੱਚ ਇਦਾਂ ਦੇ ਮਾਹੌਲ ਚ ਹੋਣ ਉਹ ਕਹਿਣਗੇ ਯਾਰ ਅੱਜ ਵੀ ਨਹੀਂ ਹਿੰਮਤ ਤੁਹਾਡੇ ਚ ਗੱਲ ਕਰਨ ਦੀ ਅੱਜ ਤੇ ਤੂੰ ਇਕੱਲਾ ਨਹੀਂ ਲੱਖਾਂ ਸਾਧਨ ਨੇ ਤੇਰੇ ਕੋਲ ਤੂੰ ਕਹਿੰਦਾ ਇੱਥੇ ਮੈਂ ਗੱਲ ਕਰਦਾ ਉਹ ਜਾਂਦੀ ਹੈ ਅਮਰੀਕਾ ਵਿੱਚ ਨਿੱਕੀ ਜੀ ਗੱਲ ਕਰਦਾ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਫਿਰ ਵੀ ਤੇਰੇ ਤੇ ਹਿੰਮਤ ਨਹੀਂ ਗੱਲ ਕਰਨ ਦੀ ਲੱਖ ਲਾਂਤ ਤੇਰੇ ਜਿਉਣ ਦੇ ਜ਼ਮੀਰ ਕਿੱਥੇ ਹੈ ਤੇਰੀ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਆ ਟੁੱਟੀਆਂ ਛੜਕਾਂ ਦੇ ਉੱਤੇ ਤੇਰਾ ਪੁੱਤ ਮਰ ਗਿਆ ਐਕਸੀਡੈਂਟ ਹੋ ਕੇ ਕਿਉਂਕਿ ਠੇਕੇਦਾਰ ਪੈਸੇ ਖਾ ਗਿਆ ਠੇਕੇਦਾਰ ਨਾਲ ਗਾਂ ਮੰਤਰੀ ਨੇ ਗੱਠਜੋੜ ਕਰ ਲਈ ਤੇ ਖੱਡ ਵਿੱਚ ਬੱਚਾ ਤੇਰਾ ਮਰਦਾ ਹੈ ਕੱਲ ਨੂੰ ਕਿਸੇ ਹੋਰ ਦਾ ਮਰੇਗਾ ਇੰਨੀ ਗੱਲ ਕਹਿ ਨਹੀਂ ਸਕਦਾ ਹਿੰਮਤ ਨਹੀਂ ਤੇਰੇ ਵਿੱਚ ਆਉਂਦੀ ਆ ਗੱਲ ਗੁਰੂ ਸਾਹਿਬ ਨੇ ਸਿਖਾਈ ਹੈ ਸਾਨੂੰ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਹੋਣਾ ਇਹ ਦੱਸਦਾ ਹੈ ਭਾਈ, ਹਿੰਮਤ ਜਗਾ, ਜੋ ਸਹੀ ਹੈ ਉਹਨੂੰ ਕਹਿ। ਹੋਰ ਹੁਣ ਹੁਣ ਨਾ ਤੇ ਤਲਵਾਰਾਂ ਦੀ ਜੰਗ ਹੈ ਇੱਥੇ, ਕਿਹਨੂੰ ਮਾਰਨਾ ਇੱਥੇ, ਮਾਰਨਾ ਚਾਹੀਦਾ ਵੀ ਕਦੇ ਤੁਹਾਨੂੰ ਧੱਕਾ। ਹਥਿਆਰਾਂ ਦੀ ਗੱਲ ਤੇ ਅੱਜ ਦੇ ਸਮੇਂ ਦੇ ਵਿੱਚ ਹਥਿਆਰਾਂ ਲਈ ਲੜਾਈ ਕਦੇ ਨਹੀਂ ਲੜ ਸਕਦੇ ਅਸੀਂ, ਕਦੇ ਨਹੀਂ ਇਹ ਗੱਲ ਹੋ ਸਕਦੀ। ਅੱਜ ਵਿਚਾਰਾਂ ਦੀ ਜੰਗ ਹੈ, ਵਿਚਾਰਾਂ ਦੀ ਗੱਲ ਕਰੋ, ਉਸ ਉਹ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਕਰ ਸਕਦਾ ਤੂੰ ਕਰ, ਆਪਣੇ ਵੱਲੋਂ ਜ਼ੋਰ ਲਾ। ਹਥਿਆਰਾਂ ਦੀ ਗੱਲ ਨਹੀਂ ਕਦੇ, ਇਹ ਨਹੀਂ ਹੁਣ ਨਹੀਂ, ਹੁਣ ਹੁਣ ਡੈਮੋਕ੍ਰੇਸੀ ਹੈ, ਜ਼ਮਾਨਾ ਬਦਲ ਗਿਆ, ਕਿਤੇ ਡਿਕਟੇਟਰਸ਼ਿਪ ਸੀ ਅੱਜ ਡੈਮੋਕ੍ਰੇਸੀ ਹੈ। ਕਿਹੜੇ ਯੁੱਗ 'ਚ ਜਿਉਂਦੇ ਹਾਂ ਅਸੀਂ, ਹਥਿਆਰਾਂ ਦੀ ਜੰਗ ਕਿਹੜੀਆਂ ਲੜ ਲਾਂਗੇ ਅਸੀਂ, ਸਰਕਾਰਾਂ ਦੀਆਂ ਤੋਪਾਂ ਸਾਹਮਣੇ ਕੀ ਕਰੋਗੇ। ਅੱਜ ਸਿਰਫ ਅੱਜ ਦਾ ਜਿਹੜਾ ਮਾਹੌਲ ਹੈ ਉਹਦੇ ਮੁਤਾਬਕ ਜਿਹੜੀ ਲੜਾਈ ਹੈ ਵਿਚਾਰਾਂ ਦੀ ਉਹ ਲੜਨੀ ਚਾਹੀਦੀ ਹੈ, ਉਹ ਗੱਲ ਕਰਨੀ ਚਾਹੀਦੀ ਹੈ, ਉਹ ਆਪਣੀ ਗੱਲ ਰੱਖੋ। ਬੜੇ ਸਾਧਨ ਨੇ ਤੁਹਾਡੇ ਕੋਲ ਗੱਲ ਰੱਖਣ ਦੇ, ਆਪਣੀ ਗੱਲ ਕਹਿਣ ਦੇ, ਆਪਣੀ ਗੱਲ ਰੱਖਣ ਦੇ, ਤੇ ਏਦਾਂ ਸਮਾਜ ਬਦਲਦਾ। ਪਰ ਕਦੋਂ ਬਦਲੇਗਾ ਜੀ? ਜਦੋਂ ਆਪ ਬਦਲਾਂਗੇ। ਮੈਂ ਬਦਲਾਂਗਾ ਤਾਂ ਸਮਾਜ ਬਦਲਣਾ। ਲੋਕਾਂ ਵੱਲ ਨਾ ਵੇਖੀ ਵੀ ਲੋਕ ਬਦਲਣਗੇ ਦੁਨੀਆਂ ਬਦਲੂਗੀ, ਨਹੀਂ, ਆਪਾਂ ਨੂੰ ਬਦਲਣਾ ਪੈਣਾ, ਆਪਣੇ ਤੋਂ ਸ਼ੁਰੂ ਕਰੀਏ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਗੱਲ ਆਪਾਂ ਕੱਲ੍ਹ ਕਰਾਂਗੇ ਥੋੜ੍ਹੀ, ਜਿਹੜਾ ਥੋੜ੍ਹਾ ਜਿਹਾ ਕੱਲ੍ਹ ਗੱਲ ਕਰ ਲਾਂਗੇ ਇਸ ਟੋਪਿਕ 'ਤੇ, ਕਿਉਂਕਿ ਪੌਣੇ ਤਿੰਨ ਘੰਟੇ ਹੋ ਗਏ, ਬੜੇ ਟਕਾ ਨਾਲ ਆਪ ਬੈਠੇ ਰਹੇ ਹੋ। ਬੇਨਤੀ ਹੈ ਇੱਕ ਭਾਈ ਜ਼ਰੂਰੀ ਵੀ ਗੁਰੂ ਜੀ ਜਾਣਗੇ ਫਿਰ ਜਾਇਓ, ਪਹਿਲੀ ਬੇਨਤੀ। ਦੂਜੀ ਇਹ ਹੈ ਵੀ ਕੱਲ੍ਹ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ, ਕਿਹੜੇ ਗੁਰਦੁਆਰਾ ਸਾਹਿਬ? ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੜਬਾ, ਇੱਥੇ ਅਸਥਾਨ ਹੈ ਉਹਨਾਂ ਦੀ ਯਾਦ ਵਿੱਚ ਬਣਿਆ, ਤੇ ਆਪ ਸਾਰੇ ਵੀਰਾਂ ਭਰਾਵਾਂ ਨੇ, ਭੈਣਾਂ ਨੇ, ਬੱਚਿਆਂ ਬਜ਼ੁਰਗਾਂ ਨੇ, ਜਿਨ੍ਹਾਂ ਦਾ ਮਨ ਮੰਨੇ, ਵੇਖੋ ਕਿੰਨੀ ਸੋਹਣੀ ਪੜ੍ਹਾਈ ਹੈ ਗੁਰਮਤਿ ਦੀ, ਕਿੰਨਾ ਸਵਾਦ ਹੁੰਦਾ। ਆ ਨੌਜਵਾਨ ਜਿਹੜੇ ਐਜੂਕੇਟਡ ਹੈ, ਜਿੰਨੇ ਬੱਚੇ ਪੜ੍ਹੇ ਲਿਖੇ ਹੈ, ਤੇ ਕਿੰਨਾ ਗੁਰਮਤਿ ਨੂੰ ਸਮਝਣ ਦਾ ਸਵਾਦ ਆਉਂਦਾ ਵੀ ਗੁਰਬਾਣੀ ਕਿੰਨੇ ਵਧੀਆ ਢੰਗ ਨਾਲ ਸਾਨੂੰ ਸਮਝਾਉਂਦੀ ਹੈ, ਲੌਜੀਕਲੀ ਹੈ ਹਰ ਗੱਲ, ਬਾ ਦਲੀਲ, ਮੈਜਿਕ ਨਹੀਂ ਲੌਜਿਕ, ਜਾਦੂ ਨਹੀਂ ਇੱਥੇ, ਪਿਛੂ ਕਰਕੇ ਉੱਡ ਗਿਆ ਤੇ ਐਂ ਹੋ ਗਿਆ, ਇਹ ਗੱਲਾਂ ਨਹੀਂ ਇੱਥੇ, ਹਰ ਗੱਲ ਲੌਜੀਕਲੀ। ਤੇ ਜਿਹੜੇ ਬੱਚੇ ਪੜ੍ਹੇ ਲਿਖੇ ਆ, ਕਿੰਨਾ ਸਵਾਦ ਆਉਂਦਾ ਯਾਰ, ਗੁਰਬਾਣੀ ਕਿੰਨਾ ਵਧੀਆ ਸਮਝਾਉਂਦੀ ਹੈ, ਕਿੰਨਾ ਕੁਝ ਹੈ ਗੁਰਬਾਣੀ ਦੇ ਵਿੱਚ। ਆ ਪੜ੍ਹਾਈ ਜਿਹੜੀ ਹੈ, ਮੈਂ ਪੁੱਛਦਾ ਪਿਆ ਰਿਹਾ ਵੀ ਆਹ ਜਿਹੜੀ ਐਜੂਕੇਸ਼ਨ ਹੈ ਗੁਰਮਤ ਦੀ, ਜਿਹੜੀ ਆਪਾਂ ਭੈਣ ਭਰਾ ਪੜ੍ਹ ਰਹੇ ਹਾਂ, ਆ ਸ਼ਬਦ ਜਿਹੜੇ ਸੁਣੇ ਆ, ਦੱਸੋ ਇਹ ਪੜ੍ਹਾਈ ਚੰਗੀ ਲੱਗਦੀ ਕਿ ਨਹੀਂ? ਬੋਲੋ ਪਿਆਰਿਓ, ਇਹ ਪੜ੍ਹਾਈ ਚੰਗੀ ਹੈ ਕਿ ਨਹੀਂ? ਤੇ ਫਿਰ ਦਾਖਲਾ ਕਿਉਂ ਨਹੀਂ ਲੈਂਦੇ ਇੱਥੇ? ਇਹ ਸਕੂਲ ਇੰਨਾ ਵਧੀਆ, ਫਿਰ ਆਓ ਦਾਖਲਾ ਲਈਏ, ਕਾਇਮ ਹੋਈਏ ਵੀ ਹਾਂ ਅਸੀਂ ਖੁੱਲ ਕੇ ਕਹਿ ਸਕੀਏ ਵੀ ਆਹ ਕੌਣ ਹੈ ਵੀ ਸ੍ਰੀ ਸਾਹਿਬ ਪਾਈ ਆਉਂਦਾ ਹੈ, ਇਹ ਇਸ ਸਕੂਲ ਦਾ ਸਟੂਡੈਂਟ ਹੈ, ਆਹ ਯੂਨੀਫਾਰਮ ਹੈ, ਨਿਸ਼ਾਨੀ ਹੈ ਸਾਡੀ ਵੀ ਅਸੀਂ ਪੜ੍ਹਦੇ ਹਾਂ ਗੁਰਬਾਣੀ, ਗੁਰਬਾਣੀ ਪੜ੍ਹਨ ਵਾਲਾ ਇਹਦੀ ਨਿਸ਼ਾਨੀ ਹੈ ਵੀ ਆਹ ਇਹਦਾ ਮਤਲਬ, ਦਾੜੀ ਕੇਸ ਰੱਖੇ ਆ, ਕਿਰਪਾਨ ਪਾਈ ਹੈ, ਸਿੰਘ ਸਜੇ ਹੈ, ਗੁਰੂ ਵਾਲਾ ਹੈ, ਕਕਾਰ ਪਾਏ ਹੈ, ਤੇ ਇਹਦਾ ਅਰਥ ਇਹ ਅੰਮ੍ਰਿਤਧਾਰੀ ਹੈ, ਇਸ ਸਕੂਲ ਦਾ ਸਟੂਡੈਂਟ ਹੈ। ਤੇ ਅਗਲਾ ਕਵੇ ਨਾ ਉਹਦੇ ਨਾਲ ਨਾ ਪੰਗਾ ਲਿਓ, ਇਹਨੂੰ ਸਾਰਾ ਹੀ ਪਤਾ ਹੈ, ਆਖੋ ਸਤਨਾਮ, ਬਹੁਤ ਨੌਲੇਜ ਹੈ ਇਸ ਬੰਦੇ ਨੂੰ, ਇਹ ਪੜ੍ਹਿਆ ਪਤਾ ਕਿਹਦਾ? ਗੁਰੂ ਗ੍ਰੰਥ ਸਾਹਿਬ ਦਾ ਪੜ੍ਹਿਆ ਹੈ, ਇਹ ਬਾਬੇ ਦਾ ਪੜ੍ਹਾਇਆ ਕਿਸੇ ਦਾ, ਇਹ ਕਿਸੇ ਲਾਚੀਆਂ ਧਾਗੇ ਵਾਲੇ ਦਾ ਪੜ੍ਹਾਇਆ ਹੋਇਆ ਕਿਤੇ, ਇਹ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਾਇਆ, ਗੱਲ ਨਾ ਛੇੜ ਲਈ ਕਿਤੇ ਇਹਦੇ ਨਾਲ ਪੰਗਾ ਲੈ ਲੈ ਕਿਤੇ ਤੂੰ, ਜਬ ਛੇੜ ਜੂ। ਐਂ ਅਗਲਾ ਸੋਚੇ ਵੀ ਇੰਨੀ ਸਮਝ ਹੈ ਇਹਨੂੰ, ਇਹਦਾ ਮਾਈਂਡ ਡਿਵੈਲਪ ਹੈ, ਤੇ ਅਸੀਂ ਗੁਰਦੁਆਰੇ ਕੀ ਕਰਨ ਆਉਣਾ ਜੀ? ਗਿਆਨ ਲੈਣ, ਮਾਈਂਡ ਡਿਵੈਲਪ ਕਰਨ, ਪਰਸਨੈਲਿਟੀ ਡਿਵੈਲਪ ਹੋਵੇ, ਤੇਰੀ ਸ਼ਖਸੀਅਤ ਘੜੀ ਜਾਵੇ, ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਘੜੋ, ਇਹਨੂੰ ਘੜੀਏ, ਤੇ ਕਮਾਲ ਦਾ ਬਣਾ ਦੇਣਗੇ ਹਰ ਜੀਓ, ਨਮਾਣਿਆ ਤੂੰ ਮਾਣ, ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ, ਨਾ ਚੀਜ਼ ਨੂੰ ਚੀਜ਼ ਬਣਾ ਦੇਣਗੇ, ਨਿਕੰਮੇ ਨੂੰ, ਜਿਹੜਾ ਬੰਦਾ ਜਮਾਂ ਹੀ ਨਿਕੰਮਾ ਸੀ ਉਹਦਾ ਦਿਮਾਗ ਘੜ ਦੇਣਗੇ, ਖੁੱਲ ਜਾਣਾ ਦਿਮਾਗ, ਫਿਰ ਦੇਖਿਓ ਮਿਹਰ ਹੋਵੇ। ਆਓ ਕੱਲ ਨੂੰ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ, ਤੇ ਉਹ ਪਹੁੰਚਿਓ ਸ਼ਾਮ ਨੂੰ 6 ਵਜੇ, ਜਿਨ੍ਹਾਂ ਨੇ ਅੰਮ੍ਰਿਤ ਛਕਣਾ 5 ਵਜੇ ਠੀਕ ਹੈ, ਕਿਉਂਕਿ ਦੀਵਾਨ 7:30 ਆਪਾਂ ਸ਼ੁਰੂ ਕਰ ਲਈਦਾ, ਤੇ 5 ਪਿਆਰੇ ਫਿਰ 9:15 ਤੱਕ ਆ ਜਾਣਗੇ, 10 ਵਜੇ ਸਮਾਪਤੀ ਕਰ ਦਾਂਗੇ, ਤਾਂ ਕਰਕੇ 6 ਵਜੇ ਤੋਂ ਪਹਿਲਾਂ 5 ਵਜੇ ਦਾ ਟਾਈਮ ਰੱਖੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਸਾਫ ਬਸਤਰ ਪਾ ਕੇ ਕੇਸੀ ਇਸ਼ਨਾਨ ਕਰਕੇ ਤੇ ਚਾਰ ਕਕਾਰ ਬਾਹਰੋਂ ਮਿਲ ਜਾਣੇ ਆ ਆਪਾਂ ਨੂੰ ਤੇ ਕੇਸ ਪੰਜਵੇਂ ਤੇ ਉਹ ਆਪ ਜੀ ਤਿਆਰੀ ਕਰੋ ਮਨ ਬਣਾਓ ਵੱਧ ਤੋਂ ਵੱਧ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਆਓ ਸਿੰਘ ਸਜੀਏ ਗੁਰੂ ਵਾਲੇ ਬਣੀਏ ਬਾਣੀ ਨਾਲ ਜੁੜੀਏ ਬਾਣੇ ਨਾਲ ਜੁੜੀਏ ਸਤਿਗੁਰ ਦੀਆਂ ਖੁਸ਼ੀਆਂ ਲਈਏ ਤੇ ਕੱਲ ਦਾ ਇੱਕ ਦੀਵਾਨ ਬਾਕੀ ਰਹਿੰਦਾ ਹੈ ਵੱਧ ਚੜ ਕੇ ਪਹੁੰਚ ਕੇ ਆਪਾਂ ਸਾਰਿਆਂ ਨੇ ਲਾਹਾ ਲੈਣਾ ਹੈ ਤੇ ਮੇਰੇ ਤੋਂ ਬੋਲਦੇ ਆ ਬੜੀਆਂ ਭੁੱਲਾਂ ਗਲਤੀਆਂ ਭਾਈ ਕਰ ਜਾਂਦੇ ਆ ਕਈ ਵਾਰੀ ਜਜ਼ਬਾਤੀ ਹੋ ਕੇ ਕਿਸੇ ਨੂੰ ਕੋਈ ਖਰਵੀ ਗੱਲ ਲੱਗੀ ਹੋਵੇ ਮੇਰੀ ਮੈਂ ਮਾਫੀ ਚਾਹੁੰਦਾ ਗੁਰੂ ਜੀ ਦੇ ਬਚਨ ਜੋ ਸੁਣੇ ਆ ਆਪਾਂ ਸਾਰਿਆਂ ਨੇ ਵਿਚਾਰੇ ਆ ਉਹ ਮੇਰੇ ਮਨ ਵਿੱਚ ਵੀ ਵਸ ਜਾਣ ਤੇ ਤੁਹਾਡੇ ਭੈਣਾਂ ਭਰਾਵਾਂ ਦੇ ਸਭ ਦੇ ਆਪਣੇ ਮਨ ਵਿੱਚ ਵਸਣ ਗੁਰਬਾਣੀ ਨੇ ਸਾਡਾ ਭਲਾ ਕਰਨਾ ਆਹ ਗੱਲ ਜਿਹੜੀ ਆਪਾਂ ਬਾਰ ਬਾਰ ਕਹੀਏ ਨਾ ਅੱਜ ਉਹ ਜਿਹੜੀ ਆਪਾਂ ਫਿਰ ਪੜ੍ਹ ਲੈਣਾ ਇੱਕ ਵਾਰ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਂ ਬਾਣੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਂ ਬਾਣੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਂ ਬਾਣੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਂ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਉਹ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਬੋਲੋ ਬੋਲੋ ਲਾ ਦਿਓ ਜ਼ੋਰ ਥੋੜਾ ਜਿਹਾ ਸਿੱਖ ਲੋ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਾਢੇ ਸੱਤ ਤੋਂ ਲੇਟ ਨਾ ਹੋਇਓ ਸੱਤ ਵਜੇ ਜੱਥਾ ਲੱਗ ਜਾਏਗਾ ਪਵਨ ਗੁਰੂ ਪਾਣੀ ਮਾਤਾ ਭਸਤ ਮਹੰਤ ਰਾਤ ਹੋਏ ਸਾਈ ਸਾਇਆ ਖੇਡੈ ਸਾਸਲ ਜਾਗਰਤ ਚੰਗਿਆਈਆਂ ਮੁਰਿਆਈਆਂ ਵਾਜੇ ਧਰਮ ਹਦੂਰ ਆਪਣੀ ਨਾਮ ਆਇਆ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੈ ਜਾਂਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕਹਿ ਜਾਂਕਾ ਸਤ ਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸਹਿ ਮੇਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ